ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਰਹਿਣ ਦਿਨਸ ਪ੍ਰਭਾਤ ਤੂੰ ਹੈ ਗੀਗਾ ਬਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾਂ ਕੈ ਸੰਗ ਭਗਤ ਜਨਾਂ ਕੈ ਸੰਗ ਪਾਪ ਗਵਾਵਣਾ। ਜਨ ਨਾਨਕ ਸਤ ਬਲਿਹਾਰੇ, ਜਨ ਨਾਨਕ ਸਤ ਬਲਿਹਾਰੇ, ਜਨ ਨਾਨਕ ਸਤ ਬਲਿਹਾਰੇ ਬਲ ਬਲ ਜਾਵਣਾ। ਆਓ ਜੀ ਸਾਰੇ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਬਾਂਝੀ ਨਾ ਰਵੇ, ਸਾਰੇ ਨਾਲ ਨਾਲ ਪੜੋ। ਵਾਰੀ ਹਾਂ ਹਾਰੀ ਕੁਰਬਾਨ ਤੇਰੇ ਨਾਮ ਕੁਰਬਾਨ ਤੇਰੇ अंदर हो गया, तेरा अंत ना पाया। सुर मछ प्याद जियो, हमारी हमारे कुर्बान तेरे नाम नो। संसार उपाया सिरे सिर तन दे लाया, वेखे कुदरत पासा ढाल दिया, परगट पहाड़ जापदा सबना बैनों पर तापदा, सतगुर बाज न पायो सब मोही माया जाद लियो। सतगुर का मिले परम गत पाए, सुर नर मन जन लोच दे, सो सतगुर दिया बुझाए जियो। सत संगत कैसी जानिया, जिथे को नखानिया, जिथे को नानक सतगुर दिया बुझाए जियो।

ਜੀ ਖੇਡਾਂ ਤੇਰੀਆਂ ਰਚਾਈਆਂ ਨੇ ਆਪੇ ਹਰ ਇੱਕ ਰੰਗ ਆਪੇ ਬਹੁ ਰੰਗ ਬਹੁ ਰੰਗ ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਆਓ ਰਸਨਾ ਪਵਿੱਤਰ ਕਰੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਸੰਗਤ ਆਵੇ ਰਾਹ ਚ ਹੀ ਭਾ ਲਓ ਭਾਵੇਂ ਜਾਂ ਬਾਅਦ ਚ ਮੱਥਾ ਟੇਕ ਲੈਣਗੇ ਪਿੱਛੇ ਜਿਹੜੇ ਪਹਿਰੇਦਾਰ ਖੜੇ ਆ ਆਉਣ ਵਾਲਿਆਂ ਨੂੰ ਉੱਥੇ ਹੀ ਪਿੱਛੇ ਹੀ ਟਿਕਾਈ ਪਿੱਛੇ ਜਿਹੜੇ ਪਹਿਰੇਦਾਰ ਆ ਉਹਨਾਂ ਨੂੰ ਬੇਨਤੀ ਹੈ ਵੀ ਆਉਣ ਵਾਲਿਆਂ ਨੂੰ ਪਿੱਛੇ ਹੀ ਬਿਠਾ ਲਿਓ ਬਾਅਦ ਚ ਹੁਣ ਪ੍ਰੇਮ ਭੇਟਾ ਆਪਣੀ ਰੱਖ ਲੈਣਗੇ ਥੋੜਾ ਚਿਰ ਆਪਾਂ ਰਲ ਮਿਲ ਕੇ ਇਕਾਗਰਤਾ ਬਣਾ ਕੇ ਗੁਰਮਤਿ ਦੀ ਵਿਚਾਰ ਸੁਣੀਏ ਸਮਝੀਏ ਕੋਸ਼ਿਸ਼ ਕਰੀਏ ਸਮਝ ਉਹਦੇ ਆਉਣੀ ਹੈ ਜਿਹੜਾ ਸਮਝਣਾ ਚਾਹੁੰਦਾ ਇੱਕ ਗੱਲ ਇਹ ਪੱਕੀ ਜਿਹੜਾ ਸਮਝਣਾ ਨਹੀਂ ਚਾਹੁੰਦਾ ਉਹਦੇ ਸਮਝ ਨਹੀਂ ਆ ਸਕਦਾ ਇਹ ਨਹੀਂ ਵੀ ਉਹਦੇ ਗੱਲ ਨਹੀਂ ਸਮਝ ਆਉਣੀ ਗੱਲ ਸਮਝ ਆ ਜਾਏਗੀ ਪਰ ਉਹਨੇ ਆਪਣੇ ਮਨ ਨੂੰ ਨਹੀਂ ਅੱਗੇ ਸਮਝਾਉਣਾ ਜਿੰਨਾ ਚਿਰ ਅਸੀਂ ਜੋ ਬੋਲਿਆ ਜਾ ਰਿਹਾ ਜਾਂ ਜੋ ਪੋਥੀ ਸਭ ਤੋਂ ਪੜ੍ਹ ਰਹੇ ਹਾਂ ਉਦੋਂ ਬਾਅਦ ਅਸੀਂ ਆਪਣੇ ਮਨ ਨੂੰ ਨਹੀਂ ਨਾ ਸਮਝਾਉਂਦੇ ਜੀ ਆਪਣੀ ਕਥਾ ਜੇ ਆਪ ਨਹੀਂ ਸਾਡੇ ਅੰਦਰ ਚੱਲਦੀ ਉਹਨਾਂ ਚਿਰ ਭਲਾ ਨਹੀਂ ਹੋ ਸਕਦਾ ਇੱਕ ਤੇ ਕਥਾ ਸਟੇਜ ਤੇ ਹੁੰਦੀ ਹੈ ਇੱਕ ਕਥਾ ਅੰਦਰ ਚੱਲਣ ਲੱਗ ਪੈਂਦੀ ਹੈ ਵੀ ਆਹ ਕਮੀਆਂ ਮੇਰੇ ਚ ਨੇ ਆਹ ਗੱਲ ਤੇ ਮੇਰੀ ਹੋਈ ਹੈ ਆਹ ਤਾਂ ਮੈਂ ਵੀ ਇਹੀ ਕਰਦਾ ਫਿਰ ਉਹ ਕਰਦੀ ਹੈ ਸਾਡਾ ਭਲਾ ਆਪੋ ਆਪਣੀ ਕਥਾ ਹਰੇਕ ਨੂੰ ਕਰਨੀ ਚਾਹੀਦੀ ਆਪਣੇ ਅੰਦਰ ਚਾਹੇ ਸਟੇਜ ਦੀ ਕਥਾ ਨੂੰ ਸੁਣ ਕੇ ਕਰਿਆ ਕਰੋ ਚਾਹੇ ਆਪ ਹੀ ਪੋਥੀ ਪੜ੍ਹ ਕੇ ਕਰ ਲਓ ਪਰ ਉਹ ਅੰਦਰ ਚੱਲਣਾ ਚਾਹੀਦਾ ਮੇਰੇ ਚ ਕੀ ਕਮੀ ਹੈ ਮੇਰੇ ਚ ਕੀ ਘੱਟ ਹੈ ਬਾਕੀ ਜ਼ਿੰਮੇਵਾਰੀ ਦੀ ਗੱਲ ਬਹੁਤ ਪਿੱਛੇ ਸਟੇਜਾਂ ਤੇ ਮੈਂ ਕਰਦਾ ਰਿਹਾ ਜਿਵੇਂ ਹੁਣ ਆਪਾਂ ਆਹ ਧਾਰਨਾ ਗਾ ਰਹੇ ਸੀ ਵੀ ਮੇਰੇ ਦਾਤਾ ਜੀ ਸਭ ਖੇਡਾਂ ਤੇਰੀਆਂ ਰਚਾਈਆਂ ਹੁਣ ਫਿਰ ਅਸੀਂ ਕੀ ਕਰਦੇ ਹਾਂ ਜਦੋਂ ਏਦਾਂ ਸਮਝਦੇ ਨਹੀਂ ਤੇ ਫਿਰ ਅਸੀਂ ਕਈ ਵਾਰੀ ਐਵੇਂ ਹੀ ਸਮਝ ਲੈਂਦੇ ਹਾਂ ਵੀ ਸਭ ਕੁਛ ਹੀ ਤੇਰਾ ਕੀਤਾ ਹੋਇਆ ਸਾਰੀਆਂ ਖੇਡਾਂ ਤੇਰੀਆਂ ਰਚਾਈਆਂ ਨੇ ਜਿੱਥੇ ਤੱਕ ਗੱਲ ਹੈ ਨਾ ਪਿਆਰਿਓ ਵੇਖਿਓ ਧਿਆਨ ਨਾਲ ਸੁਣਿਓ ਵੀ ਮੇਰਿਆ ਮਾਲਕਾ ਤੂੰ ਧਰਤੀ ਵਿੱਚ ਉਪਜਾਊ ਸ਼ਕਤੀ ਪੈਦਾ ਕੀਤੀ ਹੈ ਇਹ ਖੇਡਾਂ ਤੇਰੀ ਰਚਾਈਆਂ ਜਦੋਂ ਅਸੀਂ ਬੀਜਨੇ ਆ ਉੱਗ ਪੈਂਦਾ ਹੁਣ ਆਪਾਂ ਗਾਜਰਾਂ ਲਾਈਆਂ ਸੀ ਤਿੰਨ ਦੋ ਕੁ ਮਹੀਨੇ ਪਹਿਲਾਂ ਉੱਗ ਪਈਆਂ ਨਾ ਹੁਣ ਇਹ ਤੇਰੀਆਂ ਰਚਾਈਆਂ ਖੇਡਾਂ ਤੇ ਪਾਣੀ ਪੈਦਾ ਕੀਤਾ ਤੂੰ ਇਹ ਖੇਡਾਂ ਤੇਰੀਆਂ ਰਚਾਈਆਂ ਇਹ ਤੇਰੀਆਂ ਰਚਾਈਆਂ ਉਸ ਤੋਂ ਬਾਅਦ ਉਪਜਾਊ ਸ਼ਕਤੀ ਫਿਰ ਸੁਣਿਓ ਇੱਕ ਵਾਰ ਗੱਲ ਉਪਜਾਊ ਸ਼ਕਤੀ ਤੈਂ ਪੈਦਾ ਕੀਤੀ ਹੈ ਇਹ ਤੇਰੀਆਂ ਰਚਾਈਆਂ ਖੇਡਾਂ ਫਿਰ ਮੇਰੇ ਮਾਲਕ ਜੀ ਇਹ ਸਾਰਾ ਕੁਝ ਜਦੋਂ ਅਸੀਂ ਫਸਲ ਬੀਜਣ ਦਾ ਫੈਸਲਾ ਲੈਂਦੇ ਹਾਂ ਹੁਣ ਉਪਜਾਊ ਸ਼ਕਤੀ ਤੇ ਹਰੇਕ ਜਗ੍ਹਾ ਹੀ ਹੈ ਨਾ ਆਹ ਜਿਹੜੀ ਧਰਤੀ ਤੇ ਤੁਸੀਂ ਬੈਠੇ ਹੋ ਕੀ ਇੱਥੇ ਫਸਲ ਨਹੀਂ ਹੋ ਸਕਦੀ ਹੋ ਸਕਦੀ ਹੈ ਪਰ ਇੱਥੇ ਮੰਡੀ ਬਣਾਉਣ ਦਾ ਫੈਸਲਾ ਕਰ ਲਿਆ ਆਪਾਂ ਵੀ ਇੱਥੇ ਆਪਾਂ ਮੰਡੀ ਬਣਾਉਣੀ ਹੈ ਆਪਾਂ ਇਹ ਫਰਸ਼ ਪਾਤਾ ਇੱਥੇ ਇਹ ਸਾਡਾ ਫੈਸਲਾ ਪਰ ਧਰਤੀ ਦੇ ਵਿੱਚ ਤੇ ਉਪਜਾਊ ਸ਼ਕਤੀ ਅੱਜ ਹੈ ਮਿੱਟੀ ਤੇ ਆ ਵੀ ਕਾਮਯਾਬ ਹੈ ਜੇ ਤੁਸੀਂ ਇੱਥੇ ਫਸਲ ਬੀਜੋਗੇ ਸਭ ਫਰਸ਼ ਪੱਟ ਕੇ ਇੱਥੇ ਵੀ ਉੱਗ ਜੂ ਹੋ ਜਾਣਾ ਇਹ ਤੇਰੀ ਖੇਡ ਰਚਾਈ ਹੋਈ ਸਿਸਟਮ ਇੱਕ ਤੂੰ ਬਣਾਇਆ ਹੋਇਆ ਜਿੱਥੇ ਮੰਨ ਲਓ ਮੈਂ ਮੁੜ ਕੇ ਗੌਰ ਹੀ ਨਹੀਂ ਕੀਤੀ ਮੈਂ ਜਾ ਕੇ ਪਾਣੀ ਪਾਇਆ ਹੀ ਨਹੀਂ ਜੇ ਪਾਣੀ ਪਾਉਂਦਾ ਵਧੀਆ ਹੋ ਜਾਣੀਆਂ ਸੀ ਗਾਜਰਾਂ ਪਰ ਮੈਂ ਮੁੜ ਕੇ ਗੌਰ ਹੀ ਨਹੀਂ ਕੀਤੀ ਇਹ ਮੇਰੀਆਂ ਰਚਾਈਆਂ ਖੇਡਾਂ ਇਹ ਮੇਰੀ ਗਲਤੀ ਸਾਰਾ ਕੁਝ ਤੈਂ ਬਣਾਇਆ ਗਾਜਰਾਂ ਬਣ ਗਈਆਂ ਜਾਂ ਮਰਚਾਂ ਪੈਦਾ ਕਰਤੀਆਂ ਨਮਕ ਸਾਨੂੰ ਸਮੁੰਦਰ ਚੋਂ ਮਿਲਦਾ ਹੈ ਸਾਰਾ ਕੁਝ ਤੇਰਾ ਪੈਦਾ ਕੀਤਾ ਹੈ ਪਰ ਜਿਹੜੀ ਸਬਜ਼ੀ ਦੀ ਮੈਂ ਧਿਆਨ ਨਹੀਂ ਦਿੱਤਾ ਕੜੇ ਸੀ ਫੇਰੀ ਨਹੀਂ ਜਿਹੜੀ ਸੜ ਗਈ ਇਹ ਮੇਰੀਆਂ ਰਚਾਈਆਂ ਜਾਨੀ ਕਿ ਜਿਹੜੀ ਇਹ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਜੋ ਸਾਡੇ ਤੋਂ ਗਲਤ ਹੋ ਰਿਹਾ ਹੈ ਉਹਦੇ ਜ਼ਿੰਮੇਵਾਰ ਅਸੀਂ ਹਾਂ ਜੋ ਪਰਮਾਤਮਾ ਨੇ ਕੀਤਾ ਹੈ ਉਹ ਉਸੇ ਨੇ ਕੀਤਾ ਉਹ ਤੇ ਕਹਿੰਦੇ ਤੂੰ ਜੋਗੀ ਅੰਦਰ ਜੋਗੀ ਆ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੂੰ ਸਾਰਿਆਂ ਚ, ਤੂੰ ਭੋਗੀ ਚ ਵੀ ਆ, ਤੂੰ ਜੋਗੀ ਚ ਵੀ ਆ, ਤੂੰ ਦੋਨਾਂ ਚ, ਤੈਨੂੰ ਕੋਈ ਮਤਲਬ ਨਹੀਂ, ਤੇਰੀ ਵਰਤੋਂ ਕਿਵੇਂ ਕਰਨੀ ਹੈ ਇਹ ਅਗਲੇ ਦੀ ਮਰਜ਼ੀ ਹੈ। ਰੱਬ ਦੋਨਾਂ ਗੱਲਾਂ ਚ ਨਹੀਂ ਹੁੰਦਾ, ਪਰਮਾਤਮਾ ਨੂੰ ਇਹ ਦੋਨਾਂ ਗੱਲਾਂ ਤੱਕ ਮਤਲਬ। ਤੁਸੀਂ ਇਹ ਵੇਖਣਾ ਵੀ ਤੁਸੀਂ ਉਸ ਜਿਹੜੀ ਪਾਵਰ ਦਿੱਤੀ ਹੈ, ਉਸ ਐਨਰਜੀ ਨੂੰ, ਉਸ ਤਾਕਤ ਨੂੰ, ਉਸ ਸ਼ਕਤੀ ਨੂੰ ਅਸੀਂ ਕਿੱਦਾਂ ਵਰਤਣਾ ਹੈ। ਰੱਬ ਨੇ ਵਿੱਚ ਦਖਲ ਨਹੀਂ ਦੇਣਾ, ਉਹ ਤੇ ਇੱਕ ਐਨਰਜੀ ਹੈ, ਉਹਨੇ ਪੈਦਾ ਕਰਤਾ ਸਾਰਾ ਕੁਝ। ਮਰਜ਼ੀ ਤੇਰੀ ਹੈ, ਭਾਵੇਂ ਇੱਥੇ ਤੂੰ ਜੀਰੀ ਲਾ ਲੈ, ਭਾਵੇਂ ਤੂੰ ਆਲੂ ਬੀਜ ਲੈ, ਤੇ ਭਾਵੇਂ ਤੂੰ ਡੋਡੇ ਬੀਜ ਲੈ, ਇਹ ਤੇ ਤੇਰੀ ਮਰਜ਼ੀ ਤੇ ਹੈ ਨਾ, ਇਹ ਤੇਰੀ ਮਰਜ਼ੀ। ਜਿਹੜੀ ਅਸੀਂ ਗਲਤੀਆਂ ਕਰਦੇ ਹਾਂ ਉਹਦੀ ਜ਼ਿੰਮੇਵਾਰੀ ਸਾਨੂੰ ਚੱਕਣੀ ਪੈਣੀ ਹੈ। ਜੋ ਅਸੀਂ ਗਲਤ ਕਰਦੇ ਹਾਂ, ਜੋ ਅਸੀਂ ਨਹੀਂ ਵਰਤ ਸਕੇ, ਹੁਣ ਵੇਖੋ ਜਿਹੜੇ ਸਾਹਿਬਜ਼ਾਦੇ ਹੈ ਉਹਨਾਂ ਵਿੱਚ ਜਿਹੜੀ ਤਾਕਤ ਹੈ ਉਹ ਕਿੱਥੋਂ ਮਿਲ ਰਹੀ ਹੈ? ਪਰਮਾਤਮਾ ਦੀ ਹੈ। ਉਹਨਾਂ ਦੇ ਵਿੱਚ ਸਾਹ ਚੱਲਦਾ ਹੈ, ਦਿਮਾਗ ਹੈ, ਸਾਰਾ ਸਰੀਰ ਉਹਨੂੰ ਮਿਲ, ਉਹਨਾਂ ਨੂੰ ਵੀ ਮਿਲਿਆ, ਪੰਜਾਂ ਤੱਤਾਂ ਦਾ ਹੀ ਸਰੀਰ ਉਹਨਾਂ ਦਾ। ਤੇ ਜਿਹੜੇ ਸਮਾਣੇ ਵਾਲੇ ਜਲਾਦ ਉਹਨਾਂ ਦੀਆਂ ਛਾਤੀਆਂ ਤੇ ਚੜ੍ਹ ਕੇ ਬੈਠੇ ਆ, ਉਹਨਾਂ 'ਚ ਤਾਕਤ ਕਿੱਥੋਂ ਆ ਰਹੀ ਹੈ? ਉਹ ਵੀ ਰੱਬ ਦੀ, ਦੋਨਾਂ 'ਚ ਰੱਬ ਦੀ ਸ਼ਕਤੀ। ਉਹ ਵੱਡੀਆਂ ਵੱਡੇ ਨੇ ਉਮਰ ਵਿੱਚ, ਜ਼ੋਰ ਜ਼ਿਆਦਾ ਛਾਤੀਆਂ ਤੇ ਬਹਿ ਗਏ, ਉਹ ਉਹਨਾਂ ਵਿੱਚ ਜਾਨ ਕਿੱਥੋਂ ਆਈ ਹੈ? ਉਹ ਵੀ ਰੱਬ ਦੀ ਸ਼ਕਤੀ ਜਿਹੜੀ ਹੈ ਉਹ ਦੋਨਾਂ ਵਿੱਚ ਰੱਬ ਦੀ ਹੈ। ਅਸਲ ਵਿੱਚ ਵਰਤਣ ਵਾਲੇ ਤੇ ਗੱਲ ਖੜੀ ਹੈ ਵੀ ਵਰਤਦੇ ਕਿੱਦਾਂ ਅਸੀਂ ਉਸ ਸ਼ਕਤੀ ਨੂੰ, ਉਸ ਪਾਵਰ ਨੂੰ ਅਸੀਂ ਵਰਤਣਾ ਕਿੱਦਾਂ, ਇਹ ਤੇ ਸਾਡੇ ਤੇ ਹੈ। ਪਰਮਾਤਮਾ ਮਤਲਬ ਇੱਕ ਐਨਰਜੀ, ਪਰਮਾਤਮਾ ਮਤਲਬ ਇੱਕ ਸ਼ਕਤੀ ਜਿਹੜੀ ਸਾਰੇ ਸਿਸਟਮ ਨੂੰ ਚਲਾ ਰਹੀ ਹੈ। ਉਹਨੇ ਤੇ ਬਣਾ ਦਿੱਤਾ ਸਾਰਾ, ਅੱਗੇ ਸਾਡੀ ਮਰਜ਼ੀ ਹੈ ਵੀ ਅਸੀਂ ਇਸ ਸੰਸਾਰ ਨੂੰ ਕਿੱਦਾਂ ਬਣਾਉਣਾ ਹੈ, ਕਿਹੜੀ ਫਸਲ ਬੀਜਣੀ ਹੈ, ਕਿਹੜੀ ਫਸਲ ਨਹੀਂ ਬੀਜਣੀ। ਆਪਾਂ ਤੇ ਇੱਥੇ ਤੱਕ ਵੀ ਮੈਂ ਤੇ ਪਿੱਛੇ ਜੇ ਸਟੇਟਮੈਂਟ ਦਿੱਤੀ ਸੀ, ਮੈਂ 2-3 ਜਗ੍ਹਾ ਇਹ ਗੱਲ ਬੋਲ ਚੁੱਕਿਆ ਵੀ ਪਾਪੂਲੇਸ਼ਨ ਕਿੰਨੀ ਪੈਦਾ ਕਰਨੀ ਹੈ ਇਹ ਵੀ ਸਾਡੇ ਹੱਥ ਹੈ, ਦੁਨੀਆ ਬਣਾਉਣੀ ਹੈ ਕਿ ਨਹੀਂ ਬਣਾਉਣੀ ਇਹ ਵੀ ਬੰਦੇ ਦੇ ਹੱਥ ਹੈ। ਦੁਨੀਆ ਦਾ ਮਤਲਬ ਬ੍ਰਹਿਮੰਡ ਨਹੀਂ, ਆਹ ਤੇ ਰੱਬ ਦਾ ਹੀ ਬਣਾਇਆ। ਜਿਵੇਂ ਸਬਜ਼ੀਆਂ ਉਗਾਉਣੀਆਂ ਕਿ ਨਹੀਂ ਉਗਾਉਣੀਆਂ ਤੇ ਤੇਰੀ ਮਰਜ਼ੀ ਹੈ, ਇਸ ਤਰ੍ਹਾਂ ਬੱਚੇ ਪੈਦਾ ਕਰਨੇ ਕਿ ਨਹੀਂ ਕਰਨੇ ਇਹ ਵੀ ਦੁਨੀਆ ਦੀ ਲੋਕਾਂ ਦੀ ਮਰਜ਼ੀ ਹੈ। ਪਹਿਲਾਂ 12-12 ਪੈਦਾ ਕਰਦੇ ਸੀ, ਹੁਣ 2-2 ਹੀ ਕਰਦੇ ਆ। ਪਰਮਾਤਮਾ ਦਾ ਤੇ ਇੱਕ ਸ਼ਰਤਾਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ। ਰੱਬ ਦੀ ਰਿਕੁਆਇਰਮੈਂਟ ਹੈ ਜਿਹੜੀ, ਪਰਮਾਤਮਾ ਦੀ ਕੁਦਰਤ ਦੀ ਰਿਕੁਆਇਰਮੈਂਟ ਹੈ, ਕੁਦਰਤ ਦੀਆਂ ਸ਼ਰਤਾਂ ਨੇ ਜਿਹੜੀਆਂ, ਉਹ ਪੂਰੀਆਂ ਕਰਨੀਆਂ ਪੈਂਦੀਆਂ। ਬੱਚਾ ਪੈਦਾ ਹੋ ਜਾਂਦਾ, ਪੈਦਾ ਕਰਨਾ ਹੈ ਨਹੀਂ ਕਰਨਾ ਇਹ ਤੁਹਾਡੀ ਆਪਣੀ ਮਰਜ਼ੀ ਹੈ। ਚਾਹੇ 12 ਬੱਚੇ ਜੰਮਣ ਦਾ ਫੈਸਲਾ ਲੈ ਲਓ, ਪੁਰਾਣੇ ਬਜ਼ੁਰਗਾਂ ਦਾ ਫੈਸਲਾ ਸੀ, ਇਹ ਵੀ ਬੰਦਿਆਂ ਦਾ ਹੀ ਸੀ, ਰੱਬ ਦਾ ਸੀ ਕਿ ਬੰਦਿਆਂ ਦਾ ਸੀ? ਬੋਲੋ ਬਈ, ਬੋਲੋ ਪਿਆਰੇ, ਉਹ ਰੱਬ ਦਾ ਫੈਸਲਾ ਸੀ 12 ਦਾ ਕਿ ਬੰਦਿਆਂ ਦਾ? ਬੰਦਿਆਂ ਦਾ ਤੇ 2 ਦਾ ਕੀ ਦਾ, ਇਹ ਵੀ ਬੰਦਿਆਂ ਦਾ ਹੀ ਹੈ। ਬੰਦੇ ਦਾ ਫੈਸਲਾ ਵੀ 2 ਜੰਮਣੇ, 1 ਹੀ ਚਾਹੀਦਾ ਤਾਂ ਵੀ ਤੇਰਾ ਫੈਸਲਾ। ਕੁਦਰਤ ਦੀਆਂ ਤੇ ਸ਼ਰਤਾਂ ਨੇ ਪੂਰੀਆਂ ਕਰਦੇ, ਭਾਵੇਂ ਅੱਜ ਫਿਰ 12 ਹੋ ਜਾਣ, ਕੁਦਰਤ ਨੂੰ ਸ਼ਰਤਾਂ ਨੇ ਵੀ ਆਹ ਚਾਹੀਦਾ। ਬੰਦੇ ਵਿੱਚ ਇਦਾਂ ਦੇ ਸੈੱਲ ਚਾਹੀਦੇ ਆ, ਔਰਤ ਵਿੱਚ ਇਦਾਂ ਦੇ ਸੈੱਲ ਚਾਹੀਦੇ ਆ, ਔਰਤ ਮਰਦ ਦਾ ਸੰਬੰਧ ਹੁੰਦਾ, ਬੱਚਾ ਪੈਦਾ ਹੋ ਜਾਂਦਾ, ਉਹ ਤੇ ਸ਼ਰਤਾਂ ਪੂਰੀਆਂ ਜਿਹੜਾ ਕਰੂਗਾ ਅੱਜ ਵੀ 12 ਹੋ ਜਾਣਗੇ, ਹੁਣ ਵੀ ਹੋਣ। ਸੋ ਇਹ ਤੇ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਵੀ ਇਹ ਸਾਡੇ ਤੇ ਹੈ, ਇਹਦੇ ਵਿੱਚ ਰੱਬ ਨੂੰ ਇਨਵੋਲਵ ਨਾ ਕਰੋ, ਉਹਦੀਆਂ ਸ਼ਰਤਾਂ ਪੂਰੀਆਂ ਕਰੀ ਚੱਲੋ। ਇਹਦੇ ਨਾਲ ਬੰਦਾ ਬਿਲਕੁਲ ਸਮਝ, ਜੇ ਕਿਤੇ ਇਹ ਨੁਕਤਾ ਆਵੇ ਕਈ ਵਾਰੀ ਤੇ ਨਾ, ਜਦੋਂ ਬੰਦਾ ਖੁੱਲਾ ਛੱਡ ਦਿਓਗੇ ਤੁਸੀਂ, ਕਈ ਵਾਰੀ ਬੰਦੇ ਅਰਥ ਉਲਟ ਬਹੁਤ ਕੱਢ ਲੈਂਦੇ ਆ। ਮੈਂ ਨੋਟ ਕੀਤੀ ਹੈ ਪਿਛਲੇ ਦਿਨਾਂ 'ਚ ਗੱਲ, ਧਿਆਨ ਨਾਲ ਸੁਣਿਓ ਆ ਗੱਲ। ਬੱਚਿਆਂ ਨੂੰ ਅਸੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਪੜ੍ਹਨ ਲਈ ਭੇਜਦੇ, ਖੁੱਲ ਦਿੱਤੀ ਜਾਂਦੀ ਬੱਚੇ, ਮਾਂ ਪਿਓ ਕਹਿੰਦੇ ਜਾ ਪੜ੍ਹ, ਬੈਂਡ ਲਿਆ ਇੰਨੇ, ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੈ ਜਿਹੜੀ, ਕਾਲਜ ਦੀ ਪੂਰੀ ਕਰੋ ਜਾਓ। ਕੈਨੇਡਾ ਦੀ ਰਿਕੁਆਇਰਮੈਂਟ ਪੂਰੀ ਕਰ ਸਕਦਾ ਕੈਨੇਡਾ ਜਾਓ ਹੁਣ ਅਗਲਾ ਕਹੇ ਕੈਨੇਡਾ ਨੇ ਕਿਰਪਾ ਕਰਤੀ ਮੇਰੇ ਤੇ ਕਿਰਪਾ ਕਰਤੀ ਭਾਈ ਕੈਨੇਡਾ ਕੋਈ ਕਿਰਪਾ ਨਹੀਂ ਕਰਦਾ ਉਹਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਤੈਨੂੰ ਜ਼ੋਰ ਲਾਉਣਾ ਪੈਣਾ ਸਾਰਾ ਕਿਰਪਾ ਤੇ ਪਈ ਹੋਈ ਹੈ ਵੀਜ਼ਾ ਤੇ ਪਿਆ ਹੀ ਹੈ ਤੈਨੂੰ ਮਿਲ ਜੂ ਜਿਹੜਾ ਪੂਰੀ ਕਰੂ ਉਸੇ ਨੂੰ ਜਿਹੜਾ ਨਹੀਂ ਪੂਰੀ ਕਰਦਾ ਉਹਨੂੰ ਨਹੀਂ ਮਿਲਦਾ ਪਰਮਾਤਮਾ ਦੀ ਕਿਰਪਾ ਵੀ ਇਦਾਂ ਹੀ ਹੈ ਜਿਹੜਾ ਉਹਦੀਆਂ ਸ਼ਰਤਾਂ ਪੂਰੀਆਂ ਕਰਦਾ ਉਹਨੂੰ ਮਿਲ ਜਾਂਦਾ ਹੈ ਜਿਹੜਾ ਨਹੀਂ ਪੂਰੀਆਂ ਕਰ ਸਕਦਾ ਉਹਨੂੰ ਨਹੀਂ ਮਿਲਦੀ ਰੱਬ ਦੀ ਬਖਸ਼ਿਸ਼ ਵੀ ਇਦਾਂ ਹੀ ਹੈ ਜਿਹੜੀ ਉਹਦੀਆਂ ਸ਼ਰਤਾਂ ਨੂੰ ਪੂਰੀਆਂ ਕਰਦੇ ਚੱਲਾਂਗੇ ਤੇ ਉਹ ਬਖਸ਼ਿਸ਼ ਹੋ ਜਾਣੀ ਸੋ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਬਈ ਜਿਹੜਾ ਇਹ ਸਿਸਟਮ ਰੱਬ ਨੇ ਬਣਾਇਆ ਹੈ ਉਹ ਤੇ ਇੱਕ ਵਾਰੀ ਬਣਾ ਦਿੱਤਾ ਉਹਦੇ ਸਿਸਟਮ ਨੂੰ ਉਹਦੀ ਸ਼ਰਤਾਂ ਨੂੰ ਸਾਨੂੰ ਪੂਰੀਆਂ ਕਰਨਾ ਪੈਣਾ ਅੱਛਾ ਮੈਂ ਜਿਹੜੀ ਗੱਲ ਵਿੱਚ ਲੱਗਿਆ ਸੀ ਕਰਨ ਬਈ ਜਦੋਂ ਬੰਦਾ ਕਈ ਵਾਰੀ ਖੁੱਲਾ ਛੱਡ ਦਿਓ ਨਾ ਜਿਵੇਂ ਬੱਚੇ ਨੂੰ ਤੁਸੀਂ ਪੜ੍ਹਨ ਭੇਜਦੇ ਹੋ ਤਾਂ ਖੁੱਲ ਦਿੱਤੀ ਹੈ ਇਸ ਲਈ ਥੋੜ੍ਹਾ ਖੁੱਲ ਦਿੱਤੀ ਜਾਂਦੀ ਹੈ ਵੀ ਹੁਣ ਉਹਨੂੰ ਖੁੱਲ ਮਿਲ ਗਈ ਹੈ ਵੀ ਬੱਚਾ ਬਾਹਰ ਚੱਲਿਆ ਉੱਥੇ ਫਿਰ ਆਪਣੀਆਂ ਮਾਨਾਈਆਂ ਕਰੇ ਨਸ਼ੇ ਕਰੇ ਮਨ ਮਰਜ਼ੀਆਂ ਕਰੇ ਵੀ ਖੁੱਲ ਮਿਲ ਗਈ ਹੁਣ ਤੇ ਖੁੱਲ ਦਿੱਤੀ ਜਾਂਦੀ ਹੈ ਵੀ ਉਹ ਆਪਣੀਆਂ ਜ਼ਿੰਮੇਵਾਰ ਬਣ ਸਕੇ ਪੈਰਾਂ ਤੇ ਖੜ ਸਕੇ ਤਾਂ ਅਸੀਂ ਕੈਨੇਡਾ ਭੇਜਦੇ ਹਾਂ ਤਾਂ ਆਸਟ੍ਰੇਲੀਆ ਬੱਚਿਆਂ ਨੂੰ ਅਸੀਂ ਭੇਜਦੇ ਹਾਂ ਪੈਰਾਂ ਤੇ ਖੜੇ ਹੁਣ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਵੀ ਬੰਦਾ ਖੁਦ ਮੁਖਤਿਆਰ ਹੋਵੇ ਖੁਦ ਮੁਖਤਿਆਰ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਪਛਾਣੇ ਰਾਜ ਕਰੇਗਾ ਖਾਲਸਾ ਦਾ ਇਹ ਕਨਸੈਪਟ ਹੈ ਵੀ ਆਪਣੀ ਖੁਦ ਮੁਖਤਿਆਰੀ ਸਾਡੇ 'ਚ ਹੋਣੀ ਚਾਹੀਦੀ ਹੈ ਸਾਡਾ ਸਾਡੇ ਤੇ ਰਾਜ ਹੋਣਾ ਚਾਹੀਦਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਾਨੂੰ ਸਮਝਣਾ ਚਾਹੀਦਾ ਪਰ ਜਦੋਂ ਬੰਦੇ ਨੂੰ ਤੁਸੀਂ ਖੁੱਲ ਦਿੰਦੇ ਹੋ ਕਈ ਵਾਰੀ ਬੰਦਾ ਅਰਥ ਉਹਦਾ ਉਲਟ ਕੱਢਦਾ ਜਿਵੇਂ ਹੁਣ ਮੰਨ ਲਓ ਇੱਕ ਧਿਆਨ ਨਾਲ ਸੁਣਿਓ ਹਰ ਬੰਦਾ ਹਰ ਗੱਲ ਦੇ ਅਰਥ ਆਪਣੇ ਹਿਸਾਬ ਨਾਲ ਕੱਢ ਲੈਂਦਾ ਜਿੱਦਾਂ ਦਾ ਬੰਦਾ ਹੁੰਦਾ ਉਦਾਂ ਦੀ ਗੱਲ ਉਹਦੇ ਸਮਝ ਆਉਂਦੀ ਤੁਸੀਂ ਕਿਸੇ ਬੰਦੇ ਨੂੰ ਐਂ ਕਹੋ ਧਿਆਨ ਨਾਲ ਸੁਣਿਓ ਵੀ ਆਹ ਕੰਮ ਤੈਂ ਕਰਨਾ ਹੈ ਜ਼ਿੰਮੇਵਾਰੀ ਨਾਲ ਕਰੀ ਗੌਰ ਰੱਖੀ ਸਾਰਾ ਦਿਨ ਤੇ ਜੇ ਕੋਈ ਪ੍ਰੋਬਲਮ ਹੋਈ ਫਿਰ ਆ ਕੇ ਮੈਨੂੰ ਦੱਸੋ ਹੁਣ ਸੁਣਿਓ ਜਿਹੜਾ ਤੇ ਬੰਦਾ ਕੰਮ ਵਾਲਾ ਕਰਨ ਵਾਲਾ ਹੋਇਆ ਇੱਕ ਹੈ ਕੰਮਾ ਇੱਕ ਹੈ ਨਿਕੰਮਾ ਇੱਕ ਕਰਨ ਵਾਲਾ ਇੱਕ ਕਰਨ ਵਾਲਾ ਨਹੀਂ ਜਿਹੜਾ ਕਰਨ ਵਾਲਾ ਹੈ ਉਹਨੂੰ ਕਿੰਨੀ ਗੱਲ ਸੁਣੂ ਭਲਾ ਉਹਨੂੰ ਇੰਨੀ ਸੁਣੂ ਵੀ ਜ਼ਿੰਮੇਵਾਰੀ ਨਾਲ ਨਿਭਾਈ ਜਿਹੜਾ ਤੈਨੂੰ ਕੰਮ ਦਿੱਤਾ ਹੈ ਅੱਧੀ ਲਾਈਨ ਉਹਨੂੰ ਸੁਣੋ ਤੇ ਜਿਹੜਾ ਨਿਕੰਮਾ ਹੈ ਉਹਨੂੰ ਪਹਿਲੀ ਲਾਈਨ ਨਹੀਂ ਸੁਣੀ ਉਹਨੂੰ ਪਿੱਛੇ ਵਾਲੀ ਸੁਣੋ ਵੀ ਜੇ ਕੋਈ ਪ੍ਰੋਬਲਮ ਹੋਈ ਮੈਨੂੰ ਦੱਸੀ ਆਖੋ ਸਤਨਾਮ ਉਹਨੂੰ ਉਨੀ ਹੀ ਸੁਣੋ ਉਹਨੇ ਡੱਕਾ ਨਹੀਂ ਤੋੜਨਾ ਡੱਕਾ ਨਹੀਂ ਤੋੜਨਾ ਉਹਨੇ ਕੰਮ ਵਾਲੇ ਪਾਸੇ ਨਹੀਂ ਉਹਨੇ ਪਹਿਲੀ ਗੱਲ ਤੇ ਉਹਨੂੰ ਸੁਣੀ ਹੋਈ ਨਹੀਂ ਉਹਨੂੰ ਆਪਣੇ ਮਤਲਬ ਦੀ ਸੁਣੀ ਵੀ ਆਹ ਗੱਲ ਕੀ ਐ ਕਿਹਾ ਮੈਂ ਆਪਣੇ ਮਤਲਬ ਵਾਲੀ ਸੁਣ ਲਈ ਦੂਜੀ ਸੁਣੀ ਨਹੀਂ ਮੰਨ ਲਓ ਮੈਂ ਆਪਣੇ ਕਿਸੇ ਬੰਦੇ ਨੂੰ ਇੱਥੇ ਜਥੇ 'ਚ ਕਹਿਦਾ ਵੀ ਤੂੰ ਭਾਈ ਕੰਮ ਕਰਿਆ ਕਰ ਦਿਨ ਰਾਤ ਮਿਹਨਤ ਕਰਿਆ ਕਰ ਤੇਰਾ ਸਾਰਾ ਖਰਚਾ ਮੈਂ ਆਪੇ ਚੱਕੀ ਜਾਊਂ ਤੇਰੇ ਨਾਲ ਵਾਅਦਾ ਹੈ ਮੇਰਾ ਵੀ ਮੈਂ ਤੇਰੇ ਬੱਚੇ ਪਾਲੂ ਬੱਚਿਆਂ ਦਾ ਖਰਚਾ ਮੈਂ ਕਰੀ ਜਾਊਂ ਪਹਿਲੀ ਗੱਲ ਮੈਂ ਕੀ ਕਹੀ ਹੈ ਵੀ ਜ਼ਿੰਮੇਵਾਰੀ ਕਰੀ ਕੰਮ ਕਰੀ ਪੂਰਾ ਮਿਹਨਤ ਕਰੀ ਤੇਰੀ ਟੈਨਸ਼ਨ ਬੱਚਿਆਂ ਦੀ ਮੇਰੀ ਉਹਨੇ ਅੱਧੀ ਸੁਣੀ ਹੈ ਕੀ ਵੀ ਤੇਰੇ ਬੱਚਿਆਂ ਦਾ ਖਰਚਾ ਮੈਂ ਆਪੇ ਚੱਕੀ ਜਾਊਂ ਇੰਨੀ ਸੁਣੀ ਹੈ ਪਹਿਲੀ ਨਹੀਂ ਸੁਣੀ ਉਦੋਂ ਲੋੜ ਹੈ ਹੁਣ ਫਿਰ ਉਹਨੇ ਕੀ ਕਹਿਣਾ ਤੁਸੀਂ ਤੇ ਕਿਹਾ ਸੀ ਵੀ ਮੈਂ ਆਪੇ ਕਰਿਆ ਕਰੂੰ ਉਹ ਜਿਹੜੀ ਪਹਿਲੀ ਗੱਲ ਸੀ ਵੀ ਜੇ ਤੂੰ ਕਰੇਗਾ ਜ਼ਿੰਮੇਵਾਰੀ ਨਿਭਾਏਗਾ ਤੇਰੀ ਟੈਨਸ਼ਨ ਮੈਂ ਆਪੇ ਲੈ ਆ ਪਿੱਛੇ ਵਾਲੀ ਸੁਣ ਲਈ ਦੂਜੀ ਨਹੀਂ ਸੁਣੀ ਹਰ ਬੰਦਾ ਆਪਣੇ ਹਿਸਾਬ ਨਾਲ ਗੱਲ ਦੇ ਅਰਥ ਕੱਢ ਲੈਂਦਾ ਜਿਹੜਾ ਬੰਦਾ ਸਵਾਰਥੀ ਹੋਊ ਉਹਨੇ ਇਹਦੇ ਅਰਥ ਕੱਢ ਲੈਣੇ ਨੇ ਤੇ ਜਿਹੜਾ ਬੰਦਾ ਕੰਮ ਕਰਨ ਵਾਲਾ ਹੋਇਆ ਉਹਨੇ ਪਹਿਲੀ ਲਾਈਨ ਸੁਣ ਲੈਣੀ ਉਹਨੇ ਦੂਜੀ ਨਹੀਂ ਪਹਿਲੀ ਸੁਣ ਲੈਣੀ ਫਰਕ ਹੈ ਬਸ ਇਸ ਕਰਕੇ ਜਿਹੜੀਆਂ ਗੱਲਾਂ ਆਪਾਂ ਸਟੇਜ ਤੇ ਕਰਦੇ ਹਾਂ ਦੀਵਾਨਾਂ 'ਚ ਕਰਦੇ ਹਾਂ ਇਹ ਨਾ ਆਪੋ ਆਪਣੇ ਹਿਸਾਬ ਨਾਲ ਹੀ ਕਈ ਤੇ ਇਹਦੇ ਅਰਥ ਕੱਢੀ ਜਾਂਦੇ ਆ ਵੀ ਖੁੱਲੋ ਮਿਲ ਗਈ ਜੀ ਹੁਣ ਤੇ ਬਸ ਸੌਖਾ ਹੋ ਗਿਆ ਮੈਨੂੰ ਕਈ ਬੰਦੇ ਮਿਲਦੇ ਆ ਕਹਿੰਦੇ ਆ ਤਾਂ ਦੀਵਾਨ ਸੁਣਦਿਆਂ ਤਾਂ ਬਾਹਲੇ ਹੀ ਸੌਖੇ ਹੋਈ ਜਾਂਦੇ ਸਾਨੂੰ ਤੇ ਬੋਝ ਹੀ ਲਾਤਾ ਸਾਡਾ ਤੇ ਸਾਰਾ ਇਹ ਬੋਝ ਲਈ ਜਾਂਦਾ ਪਰ ਉਹ ਬੋਝ ਲੈਂਦੇ ਲੈਂਦੇ ਕਈ ਕਈ ਜਿਹੜੇ ਹੈ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਜੇ ਨਾ ਗੱਲ ਪਕੜਾ ਸਕੀ ਨਿਕੰਮਿਆਂ ਨੇ ਹੋਰ ਨਿਕੰਮੇ ਹੋ ਜਾਣਾ 90% ਨਿਕੰਮੇ ਹੀ ਹੁੰਦੇ ਨੇ ਸਾਡੇ 'ਚ ਨਿਕੰਮਿਆਂ ਨੇ ਹੋਰ ਨਿਕੰਮੇ ਹੋਣਾ ਹੈ ਪਰ ਜਿਹੜੇ 10% ਨੇ ਜਿਹੜੇ ਸਹੀ ਨੇ ਉਹਨਾਂ ਨੇ ਹੋਰ ਵਧੀਆ ਉਹਨਾਂ ਨੇ ਹੋਰ ਜ਼ਿੰਮੇਵਾਰ ਬਣ ਜਾਣਾ ਸੋ ਇਸ ਕਰਕੇ ਭਾਈ ਜਦੋਂ ਆਪਾਂ ਇਦਾਂ ਦੀ ਗੱਲ ਕਰਦੇ ਹਾਂ ਨਾ ਸਟੇਜ ਤੇ ਵੀ ਸਾਡੇ ਜਿਹੜੇ ਫੈਸਲੇ ਨੇ ਜਿਹੜੇ ਅਸੀਂ ਕੀਤੇ ਨੇ ਉਹਦੀਆਂ ਜ਼ਿੰਮੇਵਾਰੀਆਂ ਚੱਕੋ ਜਿਹੜੀਆਂ ਅਸੀਂ ਗਲਤੀਆਂ ਕਰਦੇ ਹਾਂ ਉਹਦੀਆਂ ਜ਼ਿੰਮੇਵਾਰੀਆਂ ਚੱਕੋ ਜੋ ਸਹੀ ਹੋ ਰਿਹਾ ਉਹਦਾ ਕ੍ਰੈਡਿਟ ਲਓ ਤੇ ਜੋ ਜ਼ਿੰਦਗੀ 'ਚ ਗਲਤ ਕਰਦੇ ਹਾਂ ਉਹਦੀ ਜ਼ਿੰਮੇਵਾਰੀ ਵੀ ਆਪ ਲਓ ਵੀ ਮੇਰੀ ਜ਼ਿੰਮੇਵਾਰੀ ਹੈ ਮੈਂ ਨਹੀਂ ਸਮਝ ਸਕਦਾ ਕਮੀ ਮੇਰੇ 'ਚ ਹੈ ਘਾਟ ਮੇਰੇ 'ਚ ਹੈ ਤਾਂ ਕਰਕੇ ਜਦੋਂ ਆਪਾਂ ਇੱਦਾਂ ਕਹਿੰਦੇ ਵੀ ਤੇਰੀਆਂ ਰਚਾਈਆਂ ਖੇਡਾਂ ਉਹਦੀਆਂ ਤੇ ਰਚਾਈਆਂ ਉਹਦੀਆਂ ਰਚਾਈਆਂ ਦੇ ਵਿੱਚ ਦੀ ਤੈਨੂੰ ਵੀ ਰਚਾਉਣੀਆਂ ਪੈਂਦੀਆਂ ਜਿਹੜੀਆਂ ਤੂੰ ਗਲਤ ਰਚਾਈਆਂ ਉਹਦੀ ਜ਼ਿੰਮੇਵਾਰੀ ਤੈਨੂੰ ਚੱਕਣੀ ਪਊ ਪਰਮਾਤਮਾ ਨੇ ਕੁਛ ਵੀ ਗਲਤ ਨਹੀਂ ਰਚਾਇਆ ਉਹਦਾ ਹਰ ਚੀਜ਼ ਨਾ ਮੈਂ ਹੁਣ ਉੱਥੇ ਇੱਥੇ ਰੁਕੇ ਸੀ ਪਿੱਛੇ ਜੇ ਪਈ ਤੇ ਬਾਥੂ ਲੱਗਿਆ ਸੀ ਮੈਂ ਸੋਚਦਾ ਸੀ ਬਾਥੂ ਕਿਸੇ ਕੰਮ ਨਹੀਂ ਆਉਂਦਾ ਪਰ ਸਾਗ 'ਚ ਵੇਖੋ ਇਹ ਵੀ ਫਿੱਟ ਆ ਜਾਂਦਾ ਜਦੋਂ ਆਪਾਂ ਸਾਗ ਬਣਾਉਂਦੇ ਹਾਂ ਉਹਦੇ 'ਚ ਬਾਥੂ ਪੈਂਦਾ ਹੀ ਹੈ ਪਾਲਕ ਪੈਂਦੀ ਹੈ ਤੇ ਬਾਥੂ ਪੈਂਦਾ ਤੇ ਇੱਕ ਆਪਣਾ ਸਰੋਂ ਦਾ ਹੁੰਦਾ ਇੰਨਾ ਹੀ ਹੁੰਦਾ ਇੱਥੇ ਉਹ ਵੇਖੋ ਕੰਮ ਆ ਜਾਂਦਾ ਰੁਕੇ ਮੈਂ ਵੇਖ ਰਿਹਾ ਵੀ ਵੱਟ ਤੇ ਘਾਹ ਹੈ ਉਦਾਂ ਕਿਸ ਕੰਮ ਹੈ ਚਲੋ ਮੱਝਾਂ ਗਾਵਾਂ ਦੇ ਤੇ ਆਉਂਦਾ ਹੀ ਹੈ ਪਰ ਜੇ ਫਿਰ ਵੀ ਹੈ ਤਾਂ ਉਹ ਵੱਟ ਹੈ ਹੀ ਵੱਟ ਤਾਂ ਵੀ ਉਦੋਂ ਤੇ ਘਾਹ ਜਿਹੜੇ ਖੁਰਜੇ ਕਿਤੇ ਉਹ ਵੱਡੀਆਂ ਵੱਡੀਆਂ ਵੱਟਾਂ ਹੈ ਹੀ ਕਾਮਯਾਬ ਤਾਂ ਨੇ ਕੁਛ ਵੀ ਗਲਤ ਨਹੀਂ ਇੱਥੇ ਪਰਮਾਤਮਾ ਨੇ ਤੇ ਇੱਕ ਇੱਕ ਕੀੜਾ ਵੀ ਜਿਹੜਾ ਬਣਾਇਆ ਉਹਦੀ ਵੀ ਲੋੜ ਹੈ ਗਲਤ ਤੇ ਕੁਛ ਹੈ ਹੀ ਇਹ ਤਾਂ ਬੇੜਾ ਬਹਿ ਗਿਆ ਸਾਡੇ ਜਿੱਦਾਂ ਦੇ ਅਸੀਂ ਕਮਲੇ ਸੀ ਉਦਾਂ ਦੇ ਸਾਡੇ ਬਾਬੇ ਕਮਲੇ ਜਿਨ੍ਹਾਂ ਨੇ ਦਿਮਾਗ 'ਚ ਗੱਲ ਉਲਟ ਪੁਲਟ ਹੀ ਸਮਝਾ ਦਿੱਤਾ ਸਾਰਾ ਕੁਛ ਉਲਟ ਪੁਲਟ ਹੀ ਗੱਲਾਂ ਸਾਰੀਆਂ ਸਮਝਾਈਆਂ ਵੀ ਉਹ ਇੱਦਾਂ ਇੱਦਾਂ ਨਾ ਐਂ ਕਰੀ ਜਾਣਗੇ ਵੀ 84 'ਚ ਨਾ ਪੈ ਜੀ ਤੇ ਵੇਖੀ ਕਿਤੇ ਜਨਮ ਮਰਨ ਦੇ ਬੰਦਾ ਚੱਕਰਾਂ 'ਚ ਪੈ ਗਿਆ ਇੱਦਾਂ ਇੱਦਾਂ ਦੀਆਂ ਗੱਲਾਂ ਕਰਦੇ ਵੀ ਜੇ 84 ਲੱਖ ਜੂਨਾਂ ਦੇ ਵਿੱਚ ਗੇੜਾ ਇੱਦਾਂ ਲੰਮਾ ਕੱਟਿਆ ਹੀ ਨਹੀਂ ਜਾਣਾ ਉਹ ਬੰਦਾ ਫਿਰ ਜਦੋਂ ਐਂ ਲੰਘਦਾ ਕੀੜੇ ਨੂੰ ਵੇਖਦਾ ਹਾਏ ਆਹ ਕੀੜਾ ਬਣਨਾ ਪਊ ਮੈਨੂੰ ਕਦੇ ਸੂਰ ਨੂੰ ਵੇਖਦਾ ਵੀ ਮੈਨੂੰ ਸੂਰ ਬਣਨਾ ਪਊ ਸੂਗ ਮੰਨਦਾ ਹਰੇਕ ਚੀਜ਼ ਤੋਂ ਸੂਗ ਆਉਣ ਲੱਗ ਜਾਂਦੀ ਹੈ ਬੰਦੇ ਨੂੰ ਗਧੇ ਨੂੰ ਵੇਖਦਾ ਤਾਂ ਨਫ਼ਰਤ ਕਰਦਾ ਕੀੜਿਆਂ ਨੂੰ ਵੇਖਦਾ ਤਾਂ ਨਫ਼ਰਤ ਕਰਦਾ ਪਰ ਮੈਂ ਬੇਨਤੀ ਬਹੁਤ ਵਾਰ ਕੀਤੀ ਹੈ ਪਿਆਰਿਓ ਇੱਕ ਗੱਲ ਦੱਸੋ ਇਹ ਜਿਹੜੇ 84 ਲੱਖ ਜੀਵ ਜਿਹੜੇ ਪੈਦਾ ਹੋਏ ਹੈ ਇਹ ਪੈਦਾ ਰੱਬ ਨੇ ਕੀਤੇ ਹੈ ਕਿ ਨਹੀਂ ਬੋਲੋ ਬਈ ਪਰਮਾਤਮਾ ਨੇ ਕੀਤੇ ਹੈ ਪਰਮਾਤਮਾ ਗਲਤ ਪੈਦਾ ਕਰ ਸਕਦਾ ਨਹੀਂ ਉਹਨੇ ਜੋ ਬਣਾਇਆ ਵਧੀਆ ਬਣਾਇਆ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਆ ਜਗਤ ਵਿੱਚ ਜੋ ਬਣਿਆ ਵਧੀਆ ਹੈ ਸਾਡੀ ਪ੍ਰੋਬਲਮ ਹੈ ਜੂਨਾ ਬਾਹਰਲੀਆਂ ਮਾੜੀਆਂ ਨਹੀਂ ਬੰਦਾ ਅੰਦਰੋਂ ਜੂਨਾ 'ਚ ਨਾ ਪਵੇ ਵੀ ਜੇ ਕੁੱਤਾ ਹੋਵੇ ਤੇ ਕੁੱਤਿਆਂ ਵਾਲੇ ਕੰਮ ਕਰੇ ਗਧਿਆਂ ਵਾਲੇ ਨਾ ਕਰੇ ਜੇ ਗਧਾ ਹੋਵੇ ਤੇ ਗਧਾ ਗਧਿਆਂ ਵਾਲੇ ਕੰਮ ਕਰੇ ਤੇ ਬੰਦਾ ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਕਰੇ ਉਹ ਅੰਦਰੋਂ ਕੁੱਤਾ ਗਧਾ ਨਾ ਬਣੇ ਗਿਆਨ ਨਾਲੋਂ ਟੁੱਟ ਕੇ ਬੰਦਾ ਗੁਰ ਮੰਤਰ ਹੀਨਸ ਜੋ ਪ੍ਰਾਨੀ ਤਿਰਗੰਤ ਜਨਮ ਭ੍ਰਸ਼ਟਣੈ ਕਹਿੰਦੇ ਗਿਆਨ ਨਾਲੋਂ ਟੁੱਟਿਆ ਬੰਦਾ ਭ੍ਰਿਸ਼ਟਿਆ ਹੋਇਆ ਹੁੰਦਾ ਕੁੱਕਰ ਹੈ ਸੂਕਰ ਹੈ ਗਰਦ ਪੈ ਕੈ ਸਰਪਨ ਹੈ ਤੁਲ ਖਲ ਹੈ ਕਹਿੰਦੇ ਉਹ ਤੇ ਸੱਪਾਂ ਦੇ ਤੁਲ ਹੈ ਮੂਰਖ ਉਹ ਮੂਰਖ ਬੰਦਾ ਸੱਪਾਂ ਦੇ ਤੁਲ ਹੈ ਸੂਰਾਂ ਦੇ ਤੁਲ ਹੈ ਉਹ ਤੇ ਗਧਿਆਂ ਦੇ ਤੁਲ ਹੈ ਉਹ ਤੇ ਕਾਵਾਂ ਦੇ ਤੁਲ ਹੈ ਬੰਦਾ ਉਹ ਤੇ ਕੁੱਤਿਆਂ ਦੇ ਵਰਗਾ ਹੈ ਅਕਲ ਨਾ ਹੋਣ ਕਰਕੇ ਉਹ ਤੇ ਪਸ਼ੂ ਬਣਿਆ ਫਿਰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਵੀ ਕਰਤੂਤ ਨਾ ਪਸ਼ੂ ਵਾਲੀ ਕਰੀ ਇਹ 84 ਹੈ ਜਿਹੜਾ ਤੂੰ 84 ਦੇ ਚੱਕਰ 'ਚ ਤੂੰ ਤੁਰਿਆ ਫਿਰੇਂਗੇ ਤੇ ਤੂੰ ਨਾ ਜੰਮਣ ਮਰਨ ਦੇ ਗੇੜ 'ਚ ਪੈ ਜੇ ਬਾਹਰ ਵਾਲਾ ਸਿਸਟਮ ਤੇ ਅੱਗੇ ਵੀ ਬੇਨਤੀ ਕੀਤੀ ਸੀ ਨਾ ਵੀ ਇਹ ਤੇ ਬਹੁਤ ਕਮਾਲ ਹੈ ਹਰੇਕ ਜੀਵ ਜਿਹੜਾ ਜਿੱਥੇ ਜਿੱਥੇ ਪੈਦਾ ਕੀਤਾ ਹੈ ਆ ਜੇ ਕੀੜੇ ਜੇ ਨਾ ਹੋਣਗੇ ਫਸਲਾਂ ਕਿੱਥੇ ਹੋ ਜਾਣਗੀਆਂ ਸਾਡੀਆਂ ਇਹ ਕੀੜੇ ਹੀ ਨੇ ਇਹਨਾਂ ਦੇ ਵਿੱਚ ਵੀ ਦਰਖਤਾਂ ਦੇ ਵਿੱਚ ਵੀ ਇੱਕ ਨਰ ਹੁੰਦਾ ਇੱਕ ਮਾਦਾ ਹੁੰਦਾ ਇਦਾਂ ਹੀ ਹੈ ਤੁਸੀਂ ਆਪ ਦਰਖਤ ਵੇਖਿਓ ਇੱਕ ਦੇ ਫੁੱਲ ਬਹੁਤ ਆਉਣਗੇ ਇੱਕ ਦੇ ਘੱਟ ਆਉਣਗੇ ਇਹਨਾਂ 'ਚ ਨਰ ਤੇ ਮਾਦਾ ਨੇ ਅਸੀਂ ਪਿੱਛੇ ਜੇ ਬਾਗ ਲਾਇਆ ਉੱਥੇ ਫਲ ਹੀ ਨਾ ਲੱਗਾ ਮੈਨੂੰ ਕਹਿੰਦੇ ਉਹ ਸਾਡੇ ਜਿਹੜੇ ਬੰਦੇ ਮਾਲੀ ਸੱਦਿਆ ਸੀ ਇੱਕੋ ਜਾਣਕਾਰ ਸੀ ਵਧੀਆ ਉਹ ਕਹਿੰਦਾ ਜੀ ਬਾਕੀ ਤੇ ਸਾਰਾ ਕੁਝ ਠੀਕ ਹੈ ਤੁਸੀਂ ਨਾ ਇਹ ਦਰਖਤ ਗਲਤ ਲਾਏ ਤਾਂ ਨਹੀਂ ਫਲ ਲੱਗਿਆ ਮੈਂ ਕਿਹਾ ਠੀਕ ਕਿਵੇਂ ਲੱਗਣ ਗਲਤ ਕਿਵੇਂ ਹੈ ਮੈਨੂੰ ਕਹਿੰਦਾ ਆਹ ਨਰ ਹੈ ਆਹ ਮਾਦਾ ਹੈ ਪਰ ਇਹਨਾਂ ਦਾ ਫਰਕ ਬਹੁਤ ਪਾਤਾ ਥੋੜਾ ਥੋੜਾ ਇਹਨਾਂ ਨੂੰ ਉਹਨੂੰ ਇੱਥੇ ਲਾਉਣਾ ਪੈਣਾ ਇਹਨੂੰ ਉੱਥੇ ਲਾਉਣਾ ਪੈਣਾ ਏਦਾਂ ਉਹਨੇ ਕਈ ਦਰਖਤ ਅੱਗੇ ਪਿੱਛੇ ਕਰਤੇ ਅਗਲੇ ਸਾਲ ਫਲ ਲੱਗ ਗਿਆ ਕਿਉਂਕਿ ਉਹਦੇ ਚ ਨਰ ਮਾਦਾ ਨੇ ਤੇ ਉਹਨਾਂ ਦਾ ਜਿਹੜਾ ਸੰਬੰਧ ਬਣਦਾ ਹੈ ਪਤੀ ਪਤਨੀ ਦਾ ਜਿੱਦਾਂ ਬੱਚੇ ਪੈਦਾ ਹੁੰਦੇ ਆ ਫਲ ਲੱਗਦੇ ਆ ਉਹਨਾਂ ਦਾ ਸੰਬੰਧ ਆ ਨਿੱਕੇ ਨਿੱਕੇ ਕੀੜਿਆਂ ਦੇ ਜ਼ਰੀਏ ਬਣਦਾ ਪਤੰਗੇ ਜੇ ਜਿਹੜੇ ਉੱਡੇ ਫਿਰਦੇ ਆ ਨਿੱਕੇ ਨਿੱਕੇ ਉਹਦੇ ਤੇ ਬਹਿੰਦੇ ਆ ਉਸ ਤੋਂ ਬਾਅਦ ਉਹਦੇ ਤੇ ਜਾ ਬਹਿੰਦੇ ਆ ਉਹਦੇ ਖੰਭਾਂ ਨਾਲ ਉਹਦੀਆਂ ਉਹਦੇ ਉਹਦੇ ਨਿੱਕੇ ਨਿੱਕੇ ਪੈਰਾਂ ਨਾਲ ਉਹ ਖੰਭਾਂ ਨਾਲ ਐਦਾਂ ਉਹ ਅੱਗੇ ਬੱਚੇ ਪੈਦਾ ਹੁੰਦੇ ਆ ਅੱਗੇ ਤੋਂ ਅੱਗੇ ਐਦਾਂ ਸਿਸਟਮ ਹੈ ਬਣਾਇਆ ਹੋਇਆ ਦਰਖਤ ਦੀ ਮਹਿਕ ਪੈਦਾ ਹੁੰਦੀ ਹੈ ਮਹਿਕ ਜਦੋਂ ਪੈਦਾ ਹੁੰਦੀ ਹੈ ਉਹ ਫਿਰ ਨਿੱਕੇ ਨਿੱਕੇ ਕੀੜਿਆਂ ਨੂੰ ਖਿੱਚਦੀ ਹੈ ਉਹ ਪਤੰਗੇ ਆਉਂਦੇ ਆ ਉਹਨਾਂ ਤੇ ਬਹਿੰਦੇ ਆ ਉੱਥੋਂ ਬਹਿ ਕੇ ਫਿਰ ਜਾ ਕੇ ਉਹ ਦੂਜੇ ਦਰਖਤ ਤੇ ਜਦੋਂ ਬਹਿੰਦੇ ਆ ਤਾਂ ਫਲ ਲੱਗਦਾ ਸਿਸਟਮ ਹੈ ਕੁਦਰਤ ਦਾ ਬਣਾਇਆ ਹੋਇਆ ਪਰਮਾਤਮਾ ਨੇ ਕੁਛ ਵੀ ਗਲਤ ਨਹੀਂ ਬਣਾਇਆ ਜੇ ਕੀੜੇ ਮਕੌੜੇ ਨਾ ਹੁੰਦੇ ਭਾਈ ਤੇ ਨਾ ਤੇਰੀਆਂ ਫਸਲਾਂ ਹੋਣੀਆਂ ਸੀ ਤੇ ਨਾ ਇੱਥੇ ਫਲ ਹੋਣੇ ਸੀ ਹੋਣਾ ਹੀ ਕੱਖ ਨਹੀਂ ਸੀ ਫਿਰ ਸਾਨੂੰ ਕੀ ਬਣਾਤਾ ਸਾਡੇ ਦਿਮਾਗ 'ਚ ਐ ਭਾਇਆ ਪਿਆ ਵੀ ਵੇਖੀ ਕਿਤੇ 84 'ਚ ਨਾ ਪੈ ਜੀ ਉਹ ਭਾਈ ਤੂੰ ਅੰਦਰੋਂ ਨਾ ਕਿਤੇ ਕੁੱਤਾ ਗਧਾ ਬਣ ਜੀ ਬੰਦਾ ਹੈ ਤੇ ਬੰਦਾ ਬਣ ਕੇ ਰਹੀ ਬਾਕੀ ਤੇ ਸਾਰਾ ਕੁਝ ਠੀਕ ਹੈ ਇਹਨੂੰ ਗਲਤ ਨਾ ਕਹਿ ਰੱਬ ਦਾ ਬਣਾਇਆ ਗਲਤ ਹੋ ਨਹੀਂ ਸਕਦਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋਂ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਉਹਦੇ ਰਚਾਏ ਨੂੰ ਤੂੰ ਮੰਦਾ ਕਿਵੇਂ ਕਹਿੰਦਾ ਅਸੀਂ ਕਹੀ ਜਾਂਦੇ ਹਾਂ ਮੰਦਾ 84 ਮਾੜੀ ਮਾੜੀ ਹੈ ਪਰ ਜਿਹੜੀ ਅੰਦਰ ਵਾਲੀ ਬੰਦਾ ਅੰਦਰੋਂ ਜਿਹੜਾ ਬਿਰਤੀ ਕਰਕੇ ਕੁੱਤਾ ਗਧਾ ਬਣਦਾ ਹੈ ਨਾ ਉਹ ਮਾੜੀ ਹੈ ਸੁਧਾਰਨਾ ਬਿਰਤੀ ਨੂੰ ਹੈ ਕਿ ਦੇਹ ਨੂੰ ਸੁਧਾਰਨਾ ਭਾਈ ਬੋਲਿਓ ਜਰਾ ਬਿਰਤੀ ਨੂੰ ਦੇਹ ਤੇ ਇੱਕੋ ਜਿਹੀ ਹੋਈ ਹੈ ਸਾਡੀ ਬਿਰਤੀ ਚ ਫਰਕ ਹੈ ਬੰਦਾ ਬਿਰਤੀ ਕਰਕੇ ਗਿਰਿਆ ਹੋਇਆ ਹੈ ਸਰੀਰ ਦੀ ਕਿਹੜੀ ਗੱਲ ਹੈ ਇੱਥੇ ਤੇ ਸਾਰੀ ਸਿੱਖੀ ਸਰੀਰ ਤੇ ਖਿਲਾਰਦੀ ਲਿਆ ਗਿਆ ਸਾਰਾ ਕੁਝ ਦੇਹ ਤੇ ਖਿਲਾਰਦਾ ਬੜੀ ਗੁਰਮੁਖ ਰੂਹ ਹੈ ਕਿਉਂ ਕਹਿੰਦੇ ਦਾੜੀ ਬਹੁਤ ਲੰਮੀ ਹੈ ਬੜੀ ਗੁਰਮੁਖ ਰੂਹ ਹੈ ਪੱਗ ਵਧੀਆ ਬੰਨਦੀ ਹੈ ਐ ਵੀ ਗਾਤਰਾ ਹਰ ਵੇਲੇ ਉੱਪਰ ਦੀ ਹੋਈ ਰੱਖਦਾ ਤੇ ਬਹੁਤ ਗੁਰਮੁਖ ਰੂਹ ਇਹਨੂੰ ਗੁਰਮੁਖ ਸਮਝਣ ਲੱਗ ਗਏ ਅਸੀਂ ਇਹ ਤੇ ਫਿਰ ਸਾਡੇ ਜਥੇਦਾਰ ਤੇ ਵੱਡੀਆਂ ਵੀ ਇੱਕ ਇੱਕ ਚੱਕੀ ਫਿਰਦੇ ਨੇ ਇਸ ਹਿਸਾਬ ਨਾਲ ਬਾਹਲੇ ਗੁਰਮੁਖ ਠੀਕ ਹੈ ਫਿਰ ਇਸ ਹਿਸਾਬ ਨਾਲ ਤੇ ਬਹੁਤ ਗੁਰਮੁਖ ਕਿਉਂ ਕਹਿੰਦੇ ਹੋ ਜਥੇਦਾਰ ਗਲਤ ਫੈਸਲੇ ਕਰਦੇ ਨੇ ਇਹ ਕਿਉਂ ਕਹਿੰਦੇ ਹੋ ਹੁਣ ਦਾੜੀਆਂ ਤੇ ਸਾਰਿਆਂ ਦੀ ਰੱਖੀਆਂ ਹੋਈਆਂ ਖੁੱਲੀਆਂ ਛੱਡਦੇ ਐ ਕਿਰਪਾਨਾਂ ਵੀ ਚੱਕੀ ਫਿਰਦੇ ਹੱਥਾਂ 'ਚ ਇਹਨੂੰ ਕਿਵੇਂ ਤੁਸੀਂ ਮੰਨ ਲਿਆ ਵੀ ਇਹ ਇਹੀ ਗੁਰਮੁਖਤਾਈ ਦੇ ਗੱਲ ਸਾਰੀ ਸੁਰਤ ਦੀ ਸੀ ਖਿਲਾਰਦੀ ਲਿਆ ਕੇ ਦੇਹ ਤੇ ਸਰੀਰ ਤੇ ਲਿਆ ਕੇ ਖਿਲਾਰਦੀ ਧਰਮ ਦਾ ਵਿਸ਼ਾ ਧਰਮ ਦਾ ਧਰਮ ਸੁਰਤ ਦਾ ਵਿਸ਼ਾ ਹੈ ਧਰਮ ਬਿਰਤੀ ਦਾ ਵਿਸ਼ਾ ਹੈ ਧਰਮ ਮਨ ਦਾ ਵਿਸ਼ਾ ਹੈ ਆ ਸਾਡਾ ਕੌਮੀ ਕਨਸੈਪਟ ਜ਼ਰੂਰ ਹੈ ਸਾਡੀ ਕੌਮ ਦਾ ਕਨਸੈਪਟ ਹੈ ਜਿਹਦੇ ਵਿੱਚ ਦਾੜੀ ਕੇਸ ਕਕਾਰ ਆਉਂਦੇ ਹੈ ਇਹ ਸਾਡਾ ਕੌਮ ਦਾ ਕਨਸੈਪਟ ਹੈ ਧਰਮ ਦਾ ਨਹੀਂ ਧਰਮ ਧਰਮੀ ਹੋਣ ਲਈ ਬਿਰਤੀ ਦਾ ਬਦਲਣਾ ਜ਼ਰੂਰੀ ਹੈ ਕੌਮ ਵਿੱਚ ਦਾਖਲਾ ਲੈਣ ਲਈ ਅੱਠ ਕਕਾਰ ਠੀਕ ਨੇ ਪਰ ਧਰਮੀ ਹੋਣਾ ਉਹ ਜ਼ਰੂਰੀ ਹੈ ਹੁਣ ਧਰਮੀ ਨੂੰ ਤੇ ਧਰਮੀ ਬੰਦੇ ਦਾ ਸਰਟੀਫਿਕੇਟ ਦੇਣਾ ਪੈਣਾ ਤੁਹਾਨੂੰ ਜਿਹੜਾ ਧਰਮੀ ਹੈ ਉਹਨੂੰ ਧਰਮੀ ਤੇ ਮੰਨੋ ਜਿਹੜਾ ਕੌਮ ਵਿੱਚ ਨਹੀਂ ਉਹਨੂੰ ਧਰਮੀ ਵੀ ਨਹੀਂ ਮੰਨਦੇ ਜਿਹੜਾ ਕੌਮ ਚ ਆ ਗਿਆ ਉਹਨੂੰ ਧਰਮੀ ਵੀ ਮੰਨਣ ਲੱਗ ਗਏ ਧਰਮੀ ਨੂੰ ਤੇ ਧਰਮੀ ਮੰਨੋ ਫਿਰ ਬੇਨਤੀ ਨੂੰ ਸੁਣੋ ਨਾ ਪਿਆਰਿਓ ਦੋ ਚੀਜ਼ਾਂ ਆ ਇੱਕ ਹੈ ਧਰਮ ਧਰਮ ਹੈ ਮਨ ਦਾ ਵਿਸ਼ਾ ਧਰਮ ਹੈ ਬਿਰਤੀ ਦਾ ਵਿਸ਼ਾ ਬੰਦੇ ਦਾ ਮਨ ਬਦਲੇ ਬਿਰਤੀ ਬਦਲੇ ਸੁਭਾਅ ਬਦਲੇ ਧਰਮ ਦਾ ਸੰਬੰਧ ਸਾਡੇ ਮਾਈਂਡ ਨਾਲ ਹੈ ਮਾਈਂਡ ਨਾਲ ਸਾਡੀ ਸੁਰਤ ਨਾਲ ਸਾਡੀ ਬਿਰਤੀ ਨਾਲ ਤੇ ਜਿਹੜਾ ਕੌਮੀ ਕਨਸੈਪਟ ਹੈ ਉਹਦੇ ਵਿੱਚ ਅਸੀਂ ਆ ਬਾਕੀ ਸਾਰਾ ਕੁਝ ਹੁੰਦਾ ਹੈ ਪਰ ਜਿਹੜਾ ਬੰਦਾ ਕੌਮ ਵਿੱਚ ਨਹੀਂ ਆਇਆ ਪਰ ਧਰਮ ਵਿੱਚ ਤੇ ਉਹ ਹੋ ਸਕਦਾ ਹੋਵੇ ਧਰਮ 'ਚ ਉਹ ਸਾਡੇ ਨਾਲੋਂ ਅੱਗੇ ਹੋਵੇ ਮਤਲਬ ਕਿ ਮੇਰੇ ਵਾਂਗੂ ਉਹਨੇ ਗਾਤਰਾ ਕਿਰਪਾਨ ਤੇ ਨਹੀਂ ਪਾਇਆ ਦਾੜੀ ਨਹੀਂ ਰੱਖੀ ਪਰ ਹੋ ਸਕਦਾ ਬਿਰਤੀ ਉਹਦੀ ਮੇਰੇ ਤੋਂ ਕਿਤੇ ਵਧੀਆ ਹੋਵੇ ਸੁਰਤ ਕਰਕੇ ਉਹ ਬਹੁਤ ਚੰਗਾ ਹੋਵੇ ਮਤਲਬ ਕਿ ਉਹ ਵੇਖੋ ਘਰ ਵਾਲੀ ਨਾਲ ਵੀ ਵਫਾਦਾਰ ਹੋਵੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵਧੀਆ ਨਿਭਾਉਂਦਾ ਹੋਵੇ ਜਿੱਥੇ ਕੰਮ ਕਰਦਾ ਉਹ ਵੀ ਵਧੀਆ ਨਿਭਾਉਂਦਾ ਹੋਵੇ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਦਾ ਹੋਵੇ ਵੀ ਦਰਖਤ ਵੀ ਲਾਏ ਹੋਣ ਜ਼ਿੰਦਗੀ 'ਚ 5-7 4 ਵੱਡੇ ਨੇ 8 ਲਾਏ ਨੇ ਕੁਦਰਤ ਨੂੰ ਵੀ ਸਮਝਦਾ ਬੰਦੇ ਨੇ ਕਦੇ ਇਹ ਥੋੜਾ ਵੀ ਟੂਟੀ ਛੱਡਤੀ ਆਈ ਤੇ ਪਾਣੀ ਵੀ ਖਰਾਬ ਕਰੀ ਜਾਵੇ ਕੁਦਰਤ ਦੇ ਪਾਣੀ ਵੀ ਨਹੀਂ ਰੋੜਿਆ ਉਹਨੇ ਕਦੇ ਜ਼ਿੰਦਗੀ 'ਚ ਧਿਆਨ ਰੱਖਿਆ ਉਹਨੇ ਕੋਈ ਚੀਜ਼ ਹਵਾ ਵੀ ਉਹਨੇ ਦੂਸ਼ਿਤ ਨਹੀਂ ਕੀਤੀ ਉਹ ਕਹਿੰਦਾ ਧੂਆਂ ਕਾਹਦੇ ਲਈ ਕਰਨਾ ਭਾਈ ਉਹ ਕੰਟਰੋਲ ਰੱਖਦਾ ਉਹ ਕੁਦਰਤ ਦੇ ਸਾਰੇ ਨਿਯਮਾਂ ਨੂੰ ਫੋਲੋ ਕਰਦਾ ਕੁਦਰਤ ਨਾਲ ਤੇ ਪਿਆਰ ਕਰਦਾ ਸਿਸਟਮ ਨੂੰ ਰੱਬ ਦੇ ਨੂੰ ਮੰਨਦਾ ਜ਼ਿੰਮੇਵਾਰੀਆਂ ਆਪਣੀਆਂ ਵਧੀਆ ਨਿਭਾਉਂਦਾ ਫਿਰ ਧਰਮੀ ਹੋਣ ਦਾ ਸਰਟੀਫਿਕੇਟ ਇਹਨੂੰ ਦੇਣਾ ਚਾਹੀਦਾ ਵੀ ਧਰਮੀ ਬੰਦਾ ਬਿਰਦੀ ਸਹੀ ਹੈ ਸਭ ਕੁਝ ਸਹੀ ਹੈ ਇਹਦਾ ਠੀਕ ਹੈ ਨਾ ਤੇ ਮੇਰੇ ਵਰਗਾ ਬੰਦਾ ਜਦੋਂ ਮੰਨ ਲਓ ਕਿਰਪਾਨ ਪਾਈ ਹੈ ਗਾਤਰਾ ਪਾਇਆ ਦਾੜੀ ਰੱਖੀ ਹੈ ਕੇਸ ਰੱਖੇ ਹੈ ਮੇਰੇ ਵਰਗਾ ਬੰਦਾ ਨਾ ਘਰ ਵਾਲੀ ਦੇ ਨਾਲ ਸਕਾ ਰਿਹਾ ਨਾ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਈ ਜਿੱਥੇ ਕੰਮ ਕਰਦਾ ਉੱਥੇ ਵੀ ਵਧੀਆ ਨਹੀਂ ਕੀਤਾ ਹਵਾ ਗੰਦਲੀ ਕਰਨ 'ਚ ਪੂਰਾ ਜ਼ੋਰ ਲਾਇਆ ਪਾਣੀ ਦੀ ਇੰਨੇ ਕੇਅਰ ਨਹੀਂ ਕੀਤੀ ਦਰਖਤ ਕੋਈ ਛੱਡਿਆ ਨਹੀਂ ਦਸ ਸੀ ਦਸੇ ਦੇ ਦਸੇ ਵੱਡੇ ਨੇ ਜੇ ਦਸ ਵੱਢਣੇ ਨੇ ਤੇ ਵੀਹ ਲਾਉਣੇ ਨੇ ਧਿਆਨ ਨਾਲ ਸੁਣੋ ਜੇ ਦਸ ਵੱਢਣੇ ਨੇ ਤੇ ਵੀਹ ਲਾਉਣੇ ਨੇ ਜੇ ਵੀਹ ਵੱਢਣੇ ਨੇ ਤੇ ਚਾਲੀ ਲਾਈਏ ਵੀ ਯਾਰ ਵੀਹ ਵੱਢੇ ਜ਼ਿੰਦਗੀ ਦੇ ਦਰਖਤ ਚਾਲੀ ਲਾ ਕੇ ਜਾਵਾਂਗੇ ਕਿਤੇ ਲਾਈਏ ਚਾਲੀ ਪੂਰੇ ਕਰਾਂਗੇ ਇਹ ਕੀ ਹੈ ਹੁਣ ਮੇਰੇ ਵਰਗੇ ਨੇ ਨਾ ਕੋਈ ਫਰਜ਼ ਨਿਭਾਇਆ ਧਰਮ ਵਾਲਾ ਪਰਮਾਤਮਾ ਦੇ ਨਿਯਮਾਂ ਨੂੰ ਤੇ ਫੋਲੋ ਕੀਤਾ ਹੀ ਨਾ ਕੋਈ ਪਰਮਾਤਮਾ ਦੇ ਨਿਯਮਾਂ ਨੂੰ ਤੇ ਸਮਝਿਆ ਹੀ ਨਹੀਂ ਹਾਂ ਗਾਤਰਾ ਕਿਰਪਾਨ ਦਾੜੀ ਨਿਤਨੇਮ ਇਹ ਮੇਰਾ ਬਹੁਤ ਵਧੀਆ ਸੀ ਫਿਰ ਮੈਨੂੰ ਇਹ ਕਹੋ ਵੀ ਕੌਮੀ ਕਨਸੈਪਟ ਤੇ ਚੱਕੀ ਫਿਰਦਾ ਇਹ ਪਰ ਧਰਮੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਸ ਐ ਕਹਿਣਾ ਚਾਹੀਦਾ ਇਹ ਕੀ ਕੀਤਾ ਰਲ ਗੱਡ ਹੁਣ ਸਾਡਾ ਸਾਰਾ ਕੁਝ ਹੀ ਰਲਿਆ ਰਲ ਗੱਡ ਕੀਤਾ ਪਿਆ ਜਿਹੜਾ ਕੌਮ ਵਿੱਚ ਨਹੀਂ ਇਹ ਧਰਮੀ ਵੀ ਨਹੀਂ ਪਰ ਧਰਮੀ ਤੇ ਹੋ ਸਕਦਾ ਧਰਮੀ ਹੋ ਸਕਦਾ ਧਰਮੀ ਗੋਰੇ ਵੀ ਹੈ ਨੇ ਧਰਮੀ ਕਾਲੇ ਵੀ ਹੈ ਨੇ ਧਰਮੀ ਹਿੰਦੂਆਂ 'ਚ ਵੀ ਨੇ ਧਰਮੀ ਮੁਸਲਮਾਨਾਂ 'ਚ ਵੀ ਨੇ ਧਰਮੀ ਸਾਡੇ ਸਿੱਖਾਂ 'ਚ ਵੀ ਨੇ ਤਾਂ ਕਰਕੇ ਧਰਮ ਨੂੰ ਤੇ ਕੌਮ ਨੂੰ ਰਲ ਗੱਡ ਨਾ ਕਰੋ ਭਾਈ ਬਿਰਤੀ ਦੀ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਤਾਂ ਕਰਕੇ ਕਹਿੰਦੇ ਮਨੁੱਖਤਾ ਦੇ ਗੁਰੂ ਨੇ ਮਨ ਦੇ ਮਾਈਂਡ ਨਾਲ ਗੱਲ ਕਰਦੇ ਆ ਇਹ ਦੇਹ ਨਹੀਂ ਵੀ ਤੇਰੇ ਸਰੀਰ ਤੇ ਹਿੰਦੂ ਆ ਕਿ ਤੂੰ ਮੁਸਲਮਾਨ ਹੈ ਕਿ ਸਿੱਖ ਹੈ ਇਹ ਸਾਡੇ ਮਨੁੱਖਤਾ ਦੇ ਗੁਰੂ ਨੇ ਮਨ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਸਾਡੇ ਮਾਈਂਡ ਨੂੰ ਡਿਵੈਲਪ ਕਰਦੇ ਆ ਤੇ ਇਹਨਾਂ ਤੋਂ ਗਿਆਨ ਲੈ ਕੇ ਕੋਈ ਵੀ ਆਪਣੇ ਮਨ ਨੂੰ ਤਕੜਾ ਕਰ ਸਕਦਾ ਤਾਂ ਕਰਕੇ ਧਰਮੀ ਬਣੋ ਭਾਈ ਕੱਲੇ ਇਹ ਨਹੀਂ ਵੀ ਬਾਹਰੋਂ ਹੀ ਅਸੀਂ ਵੀ ਗਾਤਰਾ ਕਿਰਪਾਨ ਪਾ ਲੈ ਨਾਲੇ ਇੱਕ ਗੱਲ ਹੋਰ ਸੁਣੋ ਅੱਗੇ ਵੀ ਕਹੀਏ ਨਾ ਬਈ ਬਾਹਰ ਵਾਲਾ ਬਦਲਣ ਤੇ ਟਾਈਮ ਨਹੀਂ ਲੱਗਦਾ ਬਿਰਦੀ ਬਦਲਣ ਤੇ ਜ਼ਿੰਦਗੀ ਲੰਘ ਜਾਂਦੀ ਮਨ ਕਰਕੇ ਧਰਮੀ ਬਣਨ ਤੇ ਉਮਰਾਂ ਲੰਘ ਜਾਂਦੀਆਂ ਬਾਹਰੋਂ ਧਰਮੀ ਬਣਨ ਤੇ ਕਿੰਨਾ ਟਾਈਮ ਲੱਗੂਗਾ ਤੁਹਾਡੇ 'ਚ ਇੱਕ ਬੰਦਾ ਖੜਾ ਹੋਵੇ ਵੀ ਲਓ ਲਓ ਭਾਈ ਸਾਹਿਬ ਮੈਂ ਤਿਆਰ ਹਾਂ ਜੀ ਲੈ ਜਿਹੜਾ ਗਲ 'ਚ ਪਾਇਆ ਨਾ ਹਜੂਰ ਸਰੂਪਾ ਇਹ ਮੇਰੇ ਗਲ ਸਿਰ ਤੇ ਬੰਨ ਦਿਓ ਲਓ ਪੱਗ ਵੱਜ ਗਈ ਤੇ ਲੈ ਵਾਅਦਾ ਕਰ ਲਿਆ ਦਾੜੀ ਆਪਾਂ ਕੱਟਦੇ ਕੋਈ ਨਹੀਂ ਲਓ ਜੀ ਦਸਤਾਰ ਨੂੰ ਕਿੰਨਾ ਟਾਈਮ ਲੱਗਿਆ ਕਿੰਨਾ ਟਾਈਮ ਲੱਗੂ ਲਪੇਟਣ ਤੇ ਅੱਧਾ ਮਿੰਟ ਹੀ ਲੱਗੂ ਦੋ ਮਿੰਟ ਲਾ ਲਓ ਦੋ ਮਿੰਟ ਵਿੱਚ ਦਸਤਾਰ ਵੱਜ ਜੂ ਪਰ ਚੰਗੇ ਵਿਚਾਰ ਬਣਨ ਤੇ ਬੜਾ ਟਾਈਮ ਲੱਗ ਜਾਂਦਾ ਉਮਰਾਂ ਹੀ ਲੱਗ ਜਾਂਦੀਆਂ ਆਹ ਤੇ ਮਿੰਟ ਦਾ ਕੰਮ ਹੈ ਕਿੰਨਾ ਟਾਈਮ ਲੱਗਦਾ ਅੱਜ ਇੱਕ ਮਿੰਟ 'ਚ ਤਿਆਰ ਹੋ ਜਾਣਾ ਇੱਥੇ ਖੜੇ ਕਰ ਲੈਣੇ ਵੀ ਲਓ ਵੀ ਜਿੰਨੇ ਰਮਾਲਾ ਵਾਲੇ ਉਹ ਦੱਸੋ ਪੱਗਾਂ ਬੰਨੋਗੇ ਖੜੇ ਹੋ ਜਾਣਗੇ ਲਓ ਜੀ ਅੱਜ ਤੋਂ ਤਿਆਰ ਹੈ ਕਿੰਨਾ ਟਾਈਮ ਲੱਗਿਆ ਦੋ ਮਿੰਟ ਦੇ ਵਿੱਚ ਕਿੰਨੇ ਬੰਦੇ ਤਿਆਰ ਹੋ ਸਕਦੇ ਪਰ ਧਰਮੀ ਬਣਨ ਵਾਸਤੇ ਬੜਾ ਟਾਈਮ ਲੱਗਦਾ ਬਹੁਤ ਸਮਾਂ ਲੱਗ ਜਾਂਦਾ ਉਮਰਾਂ ਲੰਘ ਜਾਂਦੀਆਂ ਭਾਈ ਤਾਂ ਕਰਕੇ ਧਰਮੀ ਬਣਨਾ ਧਰਮੀ ਪਰਮਾਤਮਾ ਦੇ ਨਿਯਮਾਂ ਨੂੰ ਫੋਲੋ ਕਰਨਾ ਪਰਮਾਤਮਾ ਦੇ ਹੁਕਮ ਨੂੰ ਸਮਝਣਾ ਉਹ ਅਸਲ ਧਰਮ ਹੈ ਉਹਦੇ ਅਧੀਨ ਚੱਲਣਾ ਜਿਵੇਂ ਉਹਦੇ ਨਿਯਮ ਨੇ ਉਹਦੇ ਮੁਤਾਬਕ ਚੱਲੋ ਇਹਨਾਂ ਗੱਲਾਂ ਨੂੰ ਰਲ ਗੱਡ ਨਾ ਕਰੀਏ ਧਰਮੀ ਨੂੰ ਧਰਮੀ ਕਹੀਏ ਬੰਦਾ ਬਹੁਤ ਧਰਮੀ ਹੈ ਠੀਕ ਹੈ ਇਹਨੇ ਅਜੇ ਦਾੜੀ ਕੇਸ ਨਹੀਂ ਰੱਖੇ ਪਰ ਧਰਮੀ ਹੈ ਜ਼ਿੰਮੇਵਾਰ ਫਰਜ਼ ਸਮਝਦਾ ਨਿਭਾਉਂਦਾ ਹੈ ਆਪਣੇ ਤਾਂ ਹੀ ਮੈਂ ਸੋਚਦਾ ਨਾ ਗੱਲ ਵੀ ਸਾਈ ਮੀਆਂ ਮੀਰ ਵਰਗਿਆਂ ਨਾਲ ਪਿਆਰ ਸੀ ਗੁਰੂ ਸਾਹਿਬ ਦਾ ਕਹਿੰਦੇ ਧਰਮੀ ਹੈ ਠੀਕ ਹੈ ਇਹ ਮੁਸਲਮਾਨ ਹੈ ਮਰਦਾਨੇ ਨਾਲ ਪਿਆਰ ਕਿਉਂ ਹੈ ਕਿਉਂਕਿ ਧਰਮੀ ਇਹ ਧਰਮੀ ਹੈ ਪਿਆਰ ਹੈ ਉਹਦੇ ਨਾਲ ਧਰਮੀ ਤੇ ਹੈ ਨਾ ਸਾਰੇ ਜਿਹੜੇ ਗੁਣ ਚਾਹੀਦੇ ਨੇ ਉਹ ਇਹਦੇ 'ਚ ਪੂਰੇ ਨੇ ਧਰਮੀ ਤੇ ਮੰਨੋ ਤਾਂ ਕਰਕੇ ਭਾਈ ਇਦਾਂ ਨਾ ਅਸੀਂ ਕਰੀਏ ਵੀ ਆਹ ਬੰਦਾ ਇੱਧਰ ਨਹੀਂ ਆਇਆ ਤੇ ਇਹਦਾ ਮਤਲਬ ਨਾ ਧਰਮੀ ਧਰਮ ਤੇ ਕੌਮ ਦਾ ਕਨਸੈਪਟ ਅਲੱਗ ਅਲੱਗ ਹੈ ਤੇ ਜੇ ਗਾਤਰਾ ਕਿਰਪਾਨ ਤੇ ਦਾੜੀ ਕੇਸ ਤੇ ਪੱਗ ਨਾਲ ਬੰਦਾ ਧਰਮੀ ਬਣਦਾ ਹੈ ਫਿਰ ਗਾਤਰੇ ਕਿਰਪਾਨਾਂ ਵਾਲੇ ਸਾਡੇ ਲੀਡਰ ਨੂੰ ਮਾੜੇ ਕਿਉਂ ਕਹਿੰਦੇ ਹੋ ਉਹ ਤੇ ਵੱਡੀਆਂ ਵੱਡੀਆਂ ਪਾਈ ਫਿਰਦੇ ਆ ਮੈਂ ਫੇਰ ਉੱਥੇ ਮੁੜ ਕੇ ਲਿਆ ਜੇ ਤੂੰ ਐ ਮੰਨਣਾ ਫਿਰ ਇੱਧਰ ਨੂੰ ਚੱਲ ਚੱਲ ਫਿਰ ਕਿੱਥੇ ਤੱਕ ਚੱਲਦਾ ਐ ਚੱਲ ਉਹ ਵੀ ਧਰਮੀ ਜੇ ਤੂੰ ਇਹਨੂੰ ਧਰਮ ਮੰਨਣਾ ਫਿਰ ਉਹਨੂੰ ਵੀ ਧਰਮੀ ਮੰਨ ਜੇ ਐ ਮੰਨੇਗਾ ਫਿਰ ਜਵਾਬ ਕੀ ਦੇਣਾ ਫਿਰ ਤੂੰ ਗਾਤਰੇ ਕਿਰਪਾਨਾਂ ਵਾਲਿਆਂ ਨੂੰ ਗਲਤ ਕਿਵੇਂ ਕਹਿੰਦਾ ਜਿਹੜੇ ਬਲੀਆਂ ਦਿੰਦੇ ਆ ਬੱਕਰੇ ਵੱਢਦੇ ਓਡੀ ਓਡੀਆਂ ਕਿਰਪਾਨਾਂ ਪਾਈ ਫਿਰਦੇ ਹੋ ਫਿਰ ਉਦੋਂ ਕਿੱਧਰ ਭੱਜੇਗਾ ਉਦੋਂ ਧਰਮ ਤੇਰਾ ਕਿੱਧਰ ਜਾਊ ਤਾਂ ਕਰਕੇ ਇਹ ਤੇ ਸੌਖਾ ਨਹੀਂ ਹੋ ਗਿਆ ਜਿਹਦੇ ਕੋਲ ਧਰਮ ਹੈ ਨਹੀਂ ਅਗਲੇ ਨੇ ਆਹ ਪਾ ਲਿਆ ਇਹ ਤਾਂ ਬਚ ਗਿਆ ਅਗਲਾ ਬੱਲੇ ਬੱਲੇ ਫਰੀਦ ਹੀ ਆਖੋ ਸਤਨਾਮ ਇਹ ਤੇ ਸੌਖਿਆਂ ਕਰਤਾ ਅਗਲੇ ਨੇ ਫਿਰ ਅਗਲਾ ਕਹਿੰਦਾ ਬੰਦਾ ਕਾਮਰੇਡ ਬਣ ਗਿਆ ਜੀ ਫਿਰ ਬਣੂ ਨਹੀਂ ਹੋਰ ਕਰੂਗੀ ਇਹੋ ਜਿਹੇ ਲੱਛਣ ਵੇਖ ਕੇ ਸਾਡੇ ਜਿਹੜਾ ਸਾਡਾ ਸਿਸਟਮ ਹੈ ਇਹਨੂੰ ਵੇਖ ਕੇ ਮੈਨੂੰ ਪਰਸੋਂ ਚੌਥੇ ਬਰਨਾਲੇ ਤੋਂ ਇੱਕ ਬੰਦਾ ਮਿਲਿਆ ਸੀ ਪਰਿਵਾਰ ਮੈਨੂੰ ਕਹਿੰਦੇ ਆ ਗਏ ਉਹ ਕਹਿੰਦੇ ਜੀ ਅਸੀਂ ਅਦਵਾਨ ਤੁਹਾਡੇ ਸੁਣੇ 15-20 ਦਿਨ ਮਹੀਨਾ ਕੁ ਹੋ ਗਿਆ ਸੁਣਦਿਆਂ ਨੂੰ ਤੇ ਅਸੀਂ ਸੋਚਦੇ ਸੀ ਵੀ ਸੱਚੀ ਧਰਮ ਤੇ ਸਹੀ ਗੱਲ ਹੈ ਅਸੀਂ ਕਾਮਰੇਡ ਅਸੀਂ ਮੰਨਦੇ ਨਹੀਂ ਧਰਮ ਪਰ ਹੁਣ ਸਾਨੂੰ ਇਹ ਲੱਗਦਾ ਵੀ ਸਹੀ ਹੈ ਕਿਉਂਕਿ ਜਿਹੜੇ ਲੱਛਣ ਨੇ ਸਾਡੇ ਜਿਹੜੀਆਂ ਸਾਡੀਆਂ ਬੇਤੁਕੀਆਂ ਗੱਲਾਂ ਬੇਦਲੀਲੀਆਂ ਗੱਲਾਂ ਲੌਜਿਕ ਕੋਈ ਨਹੀਂ ਵਿੱਚ ਅਗਲਾ ਫਿਰ ਛੱਡੂ ਹੀ ਅਗਲਾ ਕੋਈ ਗੱਲਾਂ ਕੱਚੀਆਂ ਜਿਹੀਆਂ ਕਿਉਂ ਕਰਦੇ ਹੋ ਤੁਸੀਂ ਹਰੇਕ ਨੂੰ ਇਹਨੂੰ ਤੇ ਤੁਸੀਂ ਸਰੋਪਾ ਦੇਈ ਜਾਂਦੇ ਹੋ ਕੰਮ ਸਾਰੇ ਮਾੜੇ ਕਰਦਾ ਪਰ ਤਾਂ ਦਿੰਦੇ ਹੋ ਕਿਉਂਕਿ ਦਾੜੀ ਨਾ ਯਾਰ ਬੰਦਾ ਬੜਾ ਗੁਰਮੁਖ ਹੈ ਦਾੜੀ ਕੇਸ ਇਹਦੇ ਤੇ ਇਹ ਤੇ ਜੀ ਗਾਤਰਾ ਕਿਰਪਾਨ ਪਾਈ ਫਿਰਦਾ ਤਾਂ ਕਰਕੇ ਭਾਈ ਹਮੇਸ਼ਾ ਬਿਰਤੀ ਨੂੰ ਵੇਖਣ ਵਾਲੇ ਪਾਸੇ ਤੁਰੋ ਠੀਕ ਹੈ ਬੰਦਾ ਚੰਗੀ ਬਿਰਤੀ ਦਾ ਹੋਵੇ ਬਿਰਤੀ ਚੰਗੀ ਹੋਵੇ ਸੁਰਤ ਚੰਗੀ ਹੋਵੇ ਮਨ ਕਾਇਮ ਹੋਵੇ ਉਦੋਂ ਬਾਅਦ ਉੱਤੇ ਦੀ ਗਾਤਰਾ ਕਿਰਪਾਨ ਫੱਬਦਾ ਹੀ ਗੱਲ ਬਣਦੀ ਹੋਈ ਯਾਨੀ ਕਿ ਇਹ ਅਲੱਗ ਅਲੱਗ ਵਿਸ਼ਾ ਹੈ ਦੋਵੇਂ ਅਲੱਗ ਅਲੱਗ ਵਿਸ਼ੇ ਨੇ ਇਹਨਾਂ ਨੂੰ ਜੋੜੋ ਰਲ ਗੱਲ ਕਰੋ ਇਕੱਠੇ ਤਾਂ ਕਰਕੇ ਗੱਲ ਆਪਾਂ ਇਹ ਕਰਦੇ ਸੀ ਬਈ ਪਰਮਾਤਮਾ ਨੇ ਜੋ ਬਣਾਇਆ ਸਭ ਕੁਝ ਵਧੀਆ ਬਣਾਇਆ ਅਸੀਂ 84 ਚ ਨਹੀਂ ਪੈਣਾ ਕਿਹੜੀ 84 ਚ ਬਾਹਰ ਵਾਲੀ ਕਿ ਅੰਦਰ ਵਾਲੀ ਅੰਦਰ ਵਾਲੀ ਬਿਰਤੀ ਕਰਕੇ ਜਿਹੜਾ ਪੈਣਾ ਕੁੱਤੇ ਦੀ ਬਿਰਤੀ ਨਾ ਹੋਵੇ ਸਾਡੇ ਮਹਾਰਾਜ ਕਹਿੰਦੇ ਨੀ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਪੱਕ ਅਪੱਕ ਸਭ ਖਾਏ ਕਹਿੰਦੇ ਜਿਹੜਾ ਬੰਦਾ ਲੋਭ ਵਿੱਚ ਫਸਿਆ ਹੁੰਦਾ ਹਲਕਾ ਕੁੱਤਾ ਹੁੰਦਾ ਹਲਕੇ ਕੁੱਤੇ ਵਾਂਗੂ ਕਹਿੰਦੇ ਝੱਗ ਸਿੱਟਦਾ ਹੈ ਹਲਕੇ ਕੁੱਤੇ ਵਾਂਗੂ ਕਈਆਂ ਦੀਆਂ ਚਾਪਲੂਸੀਆਂ ਕਰਦਾ ਹੈ ਦੂਜਿਆਂ ਦੀ ਨਿੰਦਿਆ ਕਰਦਾ ਹੈ ਹਲਕਾ ਕੁੱਤਾ ਜਿਵੇਂ ਮੂੰਹ ਚੋਂ ਝੱਗ ਸਿੱਟਦਾ ਕਹਿੰਦੇ ਇਦਾਂ ਹੀ ਇਹਦਾ ਹਾਲ ਖੁਸ਼ਾਮਦੀਆਂ ਕਰਦਾ ਤੁਰਿਆ ਫਿਰਦਾ ਝੱਗ ਸਿੱਟਦਾ ਹਲਕਾ ਕੁੱਤਾ ਜਿਵੇਂ ਟਿਕਟੇ ਨਹੀਂ ਬਹਿੰਦਾ ਕਹਿੰਦੇ ਇਹਦੀ ਜ਼ਿੰਦਗੀ 'ਚ ਕਿਹੜਾ ਟੇਕ ਹਲਕਾ ਕੁੱਤਾ ਘਰਦਿਆਂ ਨੂੰ ਵੱਢਣ ਲੱਗ ਜਾਂਦਾ ਕਹਿੰਦੇ ਘਰਦਿਆਂ ਦੀ ਕੇਸ ਕਰਦਾ ਲੋਭੀ ਐਵੇਂ ਕੋਲ ਕੁੱਤਾ ਕੁੱਤੇ ਵਾਲਾ ਕੰਮ ਦੇਦਾ ਜਿਵੇਂ ਕੁੱਤਾ ਹਲਕਿਆ ਹੋਇਆ ਹੁੰਦਾ ਕਹਿੰਦੇ ਇਹ ਆਪਣੇ ਪਰਿਵਾਰ ਨਾਲ ਪਰਿਵਾਰ ਨੂੰ ਹੀ ਨਹੀਂ ਬਖਸ਼ਦਾ ਆਪਣੇ ਸਕੇ ਭਰਾਵਾਂ ਨੂੰ ਨਹੀਂ ਬਖਸ਼ਿਆ ਇਹਨੇ ਆਪਣੇ ਪਰਿਵਾਰ ਨੂੰ ਲੁੱਟ ਕੇ ਖਾ ਗਿਆ ਹਲਕਾ ਕੁੱਤਾ ਕਹਿੰਦੇ ਆਹ ਹਲਕਾ ਕੁੱਤਾ ਲੱਗਦਾ ਹੀ ਬੰਦਾ ਹੈ ਲੱਛਣ ਤੇ ਸਾਰੇ ਹਲਕੇ ਕੁੱਤੇ ਵਾਲੇ ਆ ਕਹਿੰਦੇ ਹਲਕੇ ਕੁੱਤੇ ਦੀ ਪੂਛ ਸਿੱਧੀ ਰਹਿੰਦੀ ਕਹਿੰਦੇ ਇਹਦੀ ਵੀ ਹੱਥ ਮੰਗਣ ਲਈ ਸਿੱਧੀ ਰਹਿੰਦੇ ਆ ਇਹਨੇ ਦਿੱਤਾ ਕਦੇ ਕਦੋਂ ਇਹ ਤੇ ਮੰਗਦਾ ਹੀ ਹੈ ਹਰ ਵੇਲੇ ਦਿਸਦਾ ਹਲਕਾ ਕੁੱਤਾ ਕਹਿੰਦੇ ਹਲਕੇ ਕੁੱਤਾ ਪਾਣੀ ਤੋਂ ਡਰਦਾ ਹੈ ਕਹਿੰਦੇ ਮੈਨੂੰ ਵੀ ਫਿਰ ਦਿਸਦਾ ਹੀ ਹੈ ਬਾਣੀ ਤੋਂ ਡਰਦਾ ਕਹਿੰਦੇ ਹਲਕੇ ਕੁੱਤੇ ਵਾਲਾ ਸਾਹ ਵੀ ਹੈ ਜਿਵੇਂ ਹਲਕਾ ਕੁੱਤਾ ਪਾਣੀ ਤੋਂ ਪਰੇ ਨੂੰ ਭੱਜਦਾ ਹੈ ਕਿ ਕਹਿੰਦੇ ਇਦਾਂ ਹੀ ਇਹ ਬਾਣੀ ਤੋਂ ਪਰੇ ਨੂੰ ਭੱਜਦਾ ਕਹਿੰਦੇ ਮੈਨੂੰ ਤੇ ਬੰਦਾ ਦਿਸਦਾ ਹੀ ਨਹੀਂ ਮੈਨੂੰ ਤੇ ਇਹਦੇ ਚੋਂ ਹਲਕਾ ਕੁੱਤਾ ਦਿਸਦਾ ਹੈ ਆਖੋ ਸਤਨਾਮ ਵੇਖੋ ਗੁਰੂ ਸਾਹਿਬ ਦੀ ਕਿਉਂਕਿ ਗੁਰੂ ਸਾਹਿਬ ਤਨ ਨਹੀਂ ਵੇਖਦੇ ਗੁਰੂ ਸਾਹਿਬ ਕੀ ਵੇਖਦੇ ਆ ਭਲਾ ਬਿਰਤੀ ਤੇ ਅਸੀਂ ਕੀ ਵੇਖਦੇ ਹਾਂ ਤਨ ਦੇਹ ਸਰੀਰ ਵੇਖਦੇ ਤੇ ਗੱਲ ਉਹਦੇ ਬਣੂ ਜਿੱਤੇ ਗੁਰੂ ਸਾਹਿਬ ਵਾਂਗੂ ਅਸੀਂ ਬਿਰਤੀਆਂ ਵੇਖਾਂਗੇ ਤੇ ਜਦੋਂ ਤੁਸੀਂ ਬਿਰਤੀ ਵਾਲੇ ਪਾਸੇ ਤੁਰਨਾ ਫਿਰ ਤੇ ਮੈਂ ਕਹਿੰਦਾ ਐਸੀ ਖੇਡ ਵਰਤੂ ਵੀ ਨਾ ਤੇ ਕੋਈ ਬਾਬਾ ਲੁੱਟ ਸਕੂ ਤੇ ਨਾ ਹੀ ਕੋਈ ਲੀਡਰ ਲੁੱਟ ਸਕੂ ਫਿਰ ਗਲਤ ਠੀਕ ਸੱਚ ਝੂਠ ਸਾਰਾ ਕੁਝ ਬਿਰਤੀ ਤੇ ਚੱਲ ਜਾਣਾ ਜਦੋਂ ਅਸੀਂ ਸੁਰਤੀ ਨੂੰ ਸਿੱਖ ਮੰਨਾਂਗੇ ਦੇਹ ਨੂੰ ਨਹੀਂ ਫਿਰ ਸਾਰਾ ਸਾਡਾ ਵੇਖਣ ਦੀ ਵੇਖਣ ਦਾ ਨਜ਼ਰੀਆ ਪੁਆਇੰਟ ਆਫ ਵਿਊ ਜਿਹੜਾ ਹੁੰਦਾ ਵੇਖਣ ਦਾ ਸਾਰਾ ਹੀ ਬਦਲ ਜਾਂਦਾ ਆਪਾਂ ਇਹਨੂੰ ਥੋੜਾ ਜਿਹਾ ਅੱਗੇ ਗੱਲ ਕਰਦੇ ਹਾਂ ਪਹਿਲਾਂ ਇਹ ਚੇਤਾ ਰੱਖਿਓ ਆਹ ਗੱਲ ਚੇਤਾ ਰੱਖਿਓ ਵੀ ਰੱਬ ਦਾ ਬਣਾਇਆ ਕੁਛ ਮਾੜਾ ਨਹੀਂ ਸਭ ਕੁਝ ਵਧੀਆ ਹੀ ਬਣਾਇਆ ਸਾਨੂੰ ਵਰਤਣਾ ਨਹੀਂ ਆਇਆ ਸਾਡੇ ਲਈ ਬਣਿਆ ਤਾਂ ਸਾਰਾ ਕੁਝ ਚੱਲ ਰਿਹਾ ਬਾਹਰ ਸਭ ਕੁਝ ਵਧੀਆ ਅਸੀਂ ਸਮਝ ਨਹੀਂ ਸਕੇ ਇਹ ਸਾਡੀ ਨਲੇਕੀ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਕੋਠੀ ਬਣਾਈ ਹੈ ਰੱਬ ਨੇ ਇੱਥੇ ਰਹਿਣ ਦਾ ਸਵਾਦ ਕਿੰਨਾ ਨੂੰ ਆਉਣਾ ਹੈ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਉਹ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਬਣਾਈ ਸੱਚੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਜੀ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਬੋਲੋ ਸੱਚਿਆਂ ਦੇ ਪੜੋ ਪੜੋ ਬਾਈ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆਂ ਦੇ ਰਹਿਣ ਬਾਬਾ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆਂ ਦੇ ਰਹਿਣ ਵਾਸਤੇ ਸੱਚੇ ਨੇ ਬਣਾਈ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਪਰਮਾਤਮਾ ਨੇ ਨਿਯਮ ਬਣਾ ਦਿੱਤੇ ਆ ਤੇ ਜਿਹੜੇ ਬੰਦੇ ਨਿਯਮਾਂ ਨੂੰ ਸਮਝ ਕੇ ਉਹਦੇ ਨਿਯਮਾਂ ਮੁਤਾਬਕ ਚੱਲਦੇ ਐ ਉਹੀ ਸੱਚੇ ਐ ਉਹਦੇ ਨਿਯਮਾਂ ਨੂੰ ਸਮਝ ਕੇ ਉਹਦੇ ਮੁਤਾਬਕ ਚੱਲਦੇ ਐ ਸੱਚੇ ਐ ਤੇ ਸੱਚਿਆਂ ਨੂੰ ਜ਼ਿੰਦਗੀ ਜਿਉਣ ਦਾ ਸਵਾਦ ਬਹੁਤ ਆਉਂਦਾ ਹੈ ਗਰੀਬ ਵੀ ਹੋਣ ਭਾਵੇਂ ਥੋੜਾ ਹੀ ਹੋਵੇ ਭਾਵੇਂ ਪਰ ਸੌਖੇ ਬਹੁਤ ਹੁੰਦੇ ਆ ਉਹ ਕਿਉਂਕਿ ਸੱਚੇ ਜਾਂ ਸੱਚ ਪੱਲੇ ਹੋਣ ਕਰਕੇ ਥੋੜੇ ਵਿੱਚ ਵੀ ਉਹ ਬੜੇ ਖੁਸ਼ ਹੁੰਦੇ ਆ ਨਹੀਂ ਤੇ ਬਾਕੀਆਂ ਦਾ ਹਾਲ ਵੱਡੇ ਵੱਡੇ ਜੋਤੀ ਸਹਿ ਲੋਕ ਤਿੰਨ ਕੋ ਵਿਆਪਾ ਚਿੰਤਾ ਰੋਗ ਚਿੰਤਾ ਰੋਗ ਉਹ ਤਾਂ ਚਿੰਤਾ ਚ ਲੱਗੇ ਆ ਕੌਣ ਵੱਡਾ ਮਾਇਆ ਵਡਿਆਈ ਕਹਿੰਦੇ ਨਾ ਸੋ ਵੱਡਾ ਜਿਨ ਰਾਮ ਲਿਵ ਲਾਈ ਬਾਕੀ ਤੇ ਮਰ ਚੱਲੇ ਆ ਜ਼ਮੀਨਾਂ ਪਿੱਛੇ ਭੂਮੀਆਂ ਭੂਮ ਉੱਪਰ ਨਿਤ ਲੂਟੂ ਛੋਟ ਚੱਲੇ ਕ੍ਰਿਸ਼ਨਾ ਨਹੀਂ ਬੂਝੇ ਕਹੋ ਨਾਨਕ ਇਹ ਤੱਤ ਵਿਚਾਰਾ ਇਹ ਸਿਰੇ ਦੀ ਵਿਚਾਰ ਹੈ ਬਿਨ ਹਰ ਭਜਨ ਨਾਹੀਂ ਛੁਟਕਾਰਾ ਤਾਂ ਕਰਕੇ ਭਾਈ ਆਪਣੀਆਂ ਜ਼ਿੰਮੇਵਾਰੀਆਂ ਸਮਝੋ ਹੁਣ ਇੱਕ ਗੱਲ ਹੋਰ ਸੁਣਿਓ ਪਿਆਰਿਓ ਤੁਹਾਡੇ ਚ ਕਈ ਬੰਦੇ ਬੜੇ ਧਿਆਨ ਨਾਲ ਸੁਣ ਰਹੇ ਆ ਤਾਂ ਮੈਂ ਥੋੜੀ ਜਿਹੀ ਗੱਲ ਹੋਰ ਕਰਦਿਆਂ ਬਈ ਜਦੋਂ ਤੁਸੀਂ ਬਿਰਤੀ ਨੂੰ ਵੇਖਣ ਲੱਗਣਾ ਹੈ ਤੁਸੀਂ ਬਿਰਤੀ ਨੂੰ ਵੇਖੋਗੇ ਫਿਰ ਸਾਰਾ ਕੁਝ ਹੀ ਬਦਲ ਜਾਣਾ ਹੈ ਇੱਕ ਪਿਕਚਰ ਨਹੀਂ ਸਾਰੀ ਬਦਲੂਗੀ ਫਿਰ ਅਸੀਂ ਨਾ ਸਾਡੇ ਲਈ ਗਲਤ ਠੀਕ ਤੇ ਸੱਚ ਝੂਠ ਕੁਝ ਵੀ ਨਹੀਂ ਰਹਿਣਾ ਮੈਂ ਅੱਗੇ ਵੀ ਪਿੱਛੇ ਜੇ ਬੋਲਿਆ ਸੀ ਇੱਕ ਜਗ੍ਹਾ ਜਿਹੜੇ ਬੰਦੇ ਆ ਕਲਿੱਪ ਵਗੈਰਾ ਸੁਣਦੇ ਰਹਿੰਦੇ ਹੋ ਮੈਂ ਕਿਹਾ ਸੀ ਵੀ ਸੱਚ ਝੂਠ ਗਲਤ ਠੀਕ ਕੁਝ ਨਹੀਂ ਹੁੰਦਾ ਸੱਚ ਝੂਠ ਗਲਤ ਠੀਕ ਆਪਣੇ ਆਪ ਵਿੱਚ ਕੁਝ ਨਹੀਂ ਹੁੰਦਾ ਅਸਲ ਵੇਖਣੇ ਪੈਣਗੇ ਤੁਹਾਨੂੰ ਇਰਾਦੇ ਬਿਰਦੀ ਗਲਤ ਠੀਕ ਕੁਝ ਵੀ ਨਹੀਂ ਹੁੰਦਾ ਅਗਲਾ ਕਹਿੰਦਾ ਗਲਤ ਠੀਕ ਕਿਉਂ ਨਹੀਂ ਹੁੰਦਾ ਤੁਸੀਂ ਐਂ ਗਲਤ ਠੀਕ ਕੁਝ ਨਹੀਂ ਹੁੰਦਾ ਜਿਵੇਂ ਤੁਸੀਂ ਕਹੋ ਵੀ ਏਦਾਂ ਕੋਈ ਚੀਜ਼ ਗਲਤ ਹੋ ਰਹੀ ਹੈ ਤੇ ਏਦਾਂ ਬਾਹਰ ਵੇਖ ਕੇ ਤੁਸੀਂ ਠੀਕ ਕਹਿ ਦੋ ਬਾਹਰ ਠੀਕ ਗਲਤ ਕੁਝ ਨਹੀਂ ਹੁੰਦਾ ਬਾਹਰ ਸੱਚ ਝੂਠ ਕੁਝ ਨਹੀਂ ਹੁੰਦਾ ਇਹ ਤੇ ਸਾਰੇ ਦੀ ਸਾਰੀ ਪਿਕਚਰ ਵੇਖਣੀ ਪੈਣੀ ਤੁਹਾਨੂੰ ਆ ਹੁਣ ਵੇਖਿਓ ਅੱਗੇ ਗੱਲ ਸੁਣਿਓ ਜਦੋਂ ਪੂਰੀ ਸੁਣੋਗੇ ਫਿਰ ਵੇਖਿਓ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿਸੇ ਦੀ ਗਰੀਬ ਦੀ ਧੀ ਵਿਆਹਣ ਵਾਸਤੇ 10,000 ਰੁਪਈਆ ਇੱਕ ਬੰਦੇ ਨੇ ਖਰਚਿਆ ਇਹ ਠੀਕ ਹੈ ਕਿ ਗਲਤ ਹੈ ਬੋਲੋ ਸਿੰਘੋ ਬੋਲ ਕੇ ਦੱਸੋ 10,000 ਰੁਪਈਆ ਖਰਚਿਆ ਠੀਕ ਹੈ ਕਿ ਗਲਤ ਹੈ ਠੀਕ ਹੈ ਨਾ ਬਾਹਰੋਂ ਕਿਵੇਂ ਲੱਗਦਾ ਕਿ ਠੀਕ ਹੈ ਹੁਣ ਤੁਹਾਨੂੰ ਮੈਂ ਪੂਰੀ ਗੱਲ ਦੱਸਦਾ ਪੂਰੀ ਇਹ ਬੰਦੇ ਨੇ 1,00,000 ਰੁਪਈਆ ਬਾਹਰੋਂ ਮੰਗਾਇਆ ਸੀ 10 ਹੀ ਦਿੱਤਾ 90 ਖਾ ਗਿਆ ਹੁਣ ਦੱਸੋ ਠੀਕ ਹੈ ਕਿ ਗਲਤ ਹੋ ਗਿਆ ਗਲਤ ਫਿਰ ਠੀਕ ਗਲਤ ਕਿਵੇਂ ਹੋਇਆ ਬਾਹਰੋਂ ਵੇਖ ਕੇ ਕਿਵੇਂ ਕਹਿੰਦਾ ਗਲਤ ਠੀਕ ਹੁਣ ਅੱਗੇ ਸੁਣੋ ਹੁਣ ਅੱਗੇ ਸੁਣੋ ਉਹ ਬੰਦਾ ਦੂਜੇ ਬੰਦੇ ਨੂੰ ਕੁੱਟ ਰਿਹਾ ਇੰਨਾ ਕੁੱਟਿਆ ਵੀ ਬੁਰਾ ਹਾਲ ਕਰਤਾ ਉਹਦਾ ਦੱਸੋ ਬੰਦੇ ਨੂੰ ਕੁੱਟਣਾ ਗਲਤ ਹੈ ਕਿ ਠੀਕ ਹੈ ਗਲਤ ਹੈ ਨਾ ਮਰਨ ਵਾਲਾ ਕਰਤਾ ਹੁਣ ਤੁਸੀਂ ਕਿਹਾ ਗਲਤ ਹੈ ਬਾਹਰੋਂ ਵੇਖ ਕੇ ਕਹਿੰਦੇ ਹੋ ਗਲਤ ਹੈ ਪਰ ਹੁਣ ਮੈਂ ਦੱਸਦਾ ਵੀ ਕੱਲ ਇਹਨੇ ਇਹਦੀ ਜਵਾਨ ਭੈਣ ਦੀ ਬਾਂਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਠੀਕ ਹੈ ਗਲਤ ਠੀਕ ਬਾਹਰੋਂ ਕਿਵੇਂ ਹੋ ਸਕਦਾ ਹੁਣ ਮੈਨੂੰ ਅੱਗੇ ਦੱਸੋ ਹੁਣ ਦੱਸੋ ਫਿਰ ਹੁਣ ਜਦੋਂ ਤੁਸੀਂ ਐ ਪਰਖਣ ਵਾਲੀ ਬਿਰਤੀ ਬਣਾ ਲਈ ਨਾ ਦਿਮਾਗ ਐ ਐ ਐ ਚੱਲਣ ਲੱਗੇ ਜਦੋਂ ਦਿਮਾਗ ਹੁਣ ਦੱਸੋ ਹੁਣ ਹੁਣ ਅੱਗੇ ਸੋਚਿਓ ਵੀ ਸਟੇਜ ਤੇ ਬੈਠਣ ਵਾਲਾ ਬੰਦਾ ਬੋਲਦਾ ਹੈ ਕੀ ਗਲਤ ਹੈ ਕਿ ਠੀਕ ਹੈ ਕਿਵੇਂ ਲੱਗੂ ਵਾਲਾ ਠੀਕ ਹੈ ਐਂ ਕਹੋਗੇ ਠੀਕ ਹੈ ਪਰ ਤੁਹਾਨੂੰ ਪੂਰੀ ਪਿਕਚਰ ਵੇਖੋਗੇ ਹੋ ਸਕਦਾ ਗਲਤ ਹੋ ਜਾਵੇ ਜੇ ਸਾਰੀ ਗੱਲ ਵੀ ਇਹਦਾ ਇਰਾਦਾ ਕੀ ਹੈ ਮੇਰੇ ਵਰਗਾ ਬੰਦਾ ਹੁਣ ਐ ਬੋਲਦਾ ਵੱਡੀਆਂ ਵੱਡੀਆਂ ਗੱਲਾਂ ਕਰੇ ਤੇ ਉਦੋਂ ਬਾਅਦ ਮੇਰੇ ਵਰਗੇ ਦਾ ਇਰਾਦਾ ਇਹ ਹੋਵੇ ਵੀ 3,00,000 ਰੁਪਈਆ 3 ਦੀਵਾਨਾਂ ਦਾ ਲੈ ਕੇ ਜਾਣਾ ਫਿਰ ਇਰਾਦਾ ਮਾੜਾ ਹੋ ਗਿਆ ਹੁਣ ਗਲਤ ਹੋ ਗਿਆ ਹੁਣ ਠੀਕ ਠੀਕ ਗਲਤ ਏਦਾਂ ਹੀ ਲੀਡਰ ਬੋਲਦੇ ਨੇ ਤਾਂ ਕਰਕੇ ਜਦੋਂ ਤੁਸੀਂ ਏਦਾਂ ਸੋਚਣਾ ਹੈ ਫਿਰ ਤੁਸੀਂ ਨਾ ਪਿੱਛੇ ਜਾਣਾ ਪਿਕਚਰ ਦੇ ਪਿੱਛੇ ਜਾਓਗੇ ਤੁਸੀਂ ਵੀ ਇਰਾਦਾ ਹੀ ਤੇ ਵੇਖ ਲਓ ਲੀਡਰ ਬੋਲ ਗਿਆ ਭਾਵੁਕ ਕਰ ਗਿਆ ਕਮਲੇ ਹੋ ਗਏ ਮਗਰ ਮਗਰ ਫਿਰਦੇ ਰਹੇ ਮੁੜ ਕੇ ਪਤਾ ਲੱਗਿਆ ਵੀ ਇਹਦਾ ਤੇ ਇਰਾਦਾ ਸੀ ਲੁੱਟਣ ਦਾ ਇਹ ਤੇ ਐਦਕੀ ਉਦੋਂ ਵੀ ਮਾੜਾ ਨਿਕਲਿਆ ਆਖੋ ਸਤਨਾਮ ਬਾਅਦ ਚ ਕਹਿੰਦੇ ਆ ਨਾ ਪਹਿਲਾਂ ਕਿਉਂ ਨੀ ਇਰਾਦਾ ਵੇਖਦਾ ਬਾਅਦ ਚ ਇਰਾਦਾ ਵੇਖਦੇ ਹੋ ਪਹਿਲਾਂ ਨੀ ਵੇਖਦੇ ਜਿੱਦੇ ਪਹਿਲਾਂ ਵੇਖਣ ਲੱਗ ਜਾਂਗੇ ਫਿਰ ਸਮਝ ਆਊ ਸਾਰੀ ਵੀ ਯਾਰ ਗੱਲ ਤੇ ਐ ਹੈ ਅਸੀਂ ਬਾਹਰੋਂ ਗਲਤ ਠੀਕ ਬਣਾਈ ਫਿਰਦੇ ਹਾਂ ਏਦਾਂ ਹੀ ਐ ਨਾ ਪਿਆਰਿਓ ਤੁਸੀਂ ਬਾਹਰੋਂ ਹੀ ਧਰਮੀ ਬਣਾਈ ਫਿਰਦੇ ਹੋ ਹਰੇਕ ਨੂੰ ਵੀ ਗਾਤਰਾ ਕੁਰਬਾਨ ਦਾੜੀ ਪੱਗ ਬਾਹਰੋਂ ਧਰਮੀ ਐ ਕਿਵੇਂ ਬਿਰਤੀ ਕੌਣ ਵੇਖੂ ਬੰਦੇ ਦੇ ਇਰਾਦੇ ਵੇਖੋ ਵੀ ਕਿਤੇ ਇਰਾਦੇ ਕਿਰਪਾਨ ਤਾਂ ਤੇ ਨਹੀਂ ਪਾਉਣ ਆਇਆ ਜਿਵੇਂ ਸਾਡੇ ਕੋਲ ਇੱਕ ਬੰਦਾ ਆਇਆ ਮੈਨੂੰ ਕਹਿੰਦਾ ਕਈ ਸਾਲ ਹੋ ਗਏ ਇੱਧਰ ਦੇਵੀਗੜ੍ਹ ਭੇਵੇ ਦੇ ਲਾਗੇ ਇੱਧਰ ਦਾ ਸੀ ਬੰਦਾ ਤੇ ਉਹ ਭੁੱਲਰਹੇੜੀ ਦੇ ਲਾਗੇ ਦਾ ਉਹ ਕਹਿੰਦਾ ਛੇਤੀ ਅੰਮ੍ਰਿਤ ਛਕਾਓ ਮੈਂ ਭਾਈ ਸਾਹਿਬ ਮੈਨੂੰ ਬਾਬਾ ਜੀ ਅੰਮ੍ਰਿਤ ਛਕਣਾ ਮੈਂ ਕਿਹਾ ਪੰਜ ਪਿਆਰੇ ਪਰਸੋਂ ਅੰਮ੍ਰਿਤ ਸੰਚਾਰ ਹੋ ਕਹਿੰਦਾ ਜੀ ਕੱਲ੍ਹ ਨੂੰ ਨਹੀਂ ਹੋ ਸਕਦਾ ਮੈਂ ਕਿਹਾ ਕਿਉਂ ਮੈਂ ਕਿਹਾ ਤੈਨੂੰ ਮੈਂ ਕਿਹਾ ਦੋ ਤਿੰਨ ਵਾਰੀ ਕਿਹਾ ਵੀ ਅੰਮ੍ਰਿਤ ਛਕ ਲੈ ਤੂੰ ਮੇਰੀ ਮੰਨੀ ਨਹੀਂ ਹੁਣ ਤੂੰ ਕਹਿੰਦਾ ਮੈਂ ਅੰਮ੍ਰਿਤ ਛਕਣਾ ਮੈਨੂੰ ਕਹਿੰਦਾ ਜੀ ਮੈਂ ਅੰਮ੍ਰਿਤ ਛਕਣਾ ਮੈਨੂੰ ਪਤਾ ਲੱਗਿਆ SGPC ਵਾਲੇ ਸ਼ਾਇਦ ਮੈਨੂੰ ਟਿਕਟ ਦੇ ਦੇਣ ਤੇ ਮੈਂ ਕਿਹਾ ਫਿਰ ਕਿਉਂ ਕਹਿੰਦੇ ਉਹ ਕਹਿੰਦੇ ਨੇ ਅੰਮ੍ਰਿਤਧਾਰੀ ਨੂੰ ਦੇਣੀ ਹੈ ਟਿਕਟ ਅੱਜ ਹੀ ਛਕਾ ਦਿਓ ਹੁਣ ਅੰਮ੍ਰਿਤ ਛਕੇ ਨੂੰ ਹੁਣ ਅਗਲਾ ਅਗਲਾ ਐ ਛਕ ਕੇ ਆਵੇ ਕਿਰਪਾਨ ਪਾ ਕੇ ਸਾਡੇ ਵਰਗਾ ਵਧਾਈ ਹੋਵੇ ਵੀ ਗੁਰਮੁਖ ਰੂਹ ਆ ਗਈ ਬਣ ਗਿਆ ਤੇ ਕਮਾਲ ਕਰਤਾ ਪਰ ਅਗਲੇ ਦਾ ਇਰਾਦੇ ਤੇ ਵੇਖ ਲਓ ਇਰਾਦੇ ਵੇਖ ਲਓ ਧਰਮੀ ਦੇ ਇਰਾਦੇ ਵੇਖ ਲਓ ਕਿਰਪਾਨਾਂ ਵਾਲਿਆਂ ਦੇ ਇਰਾਦੇ ਵੇਖ ਲਿਓ ਸਾਡੇ ਵਰਗੇ ਗ੍ਰੰਥੀਆਂ ਦੇ ਇਰਾਦੇ ਵੇਖ ਲਿਓ ਸਾਡੇ ਵਰਗੇ ਬਾਬਿਆਂ ਦੇ ਇਰਾਦੇ ਵੇਖ ਲਿਓ ਸਾਡੇ ਵਰਗੇ ਲੀਡਰਾਂ ਦੇ ਇਰਾਦੇ ਵੇਖ ਲਿਓ ਜ਼ਰੂਰ ਬਾਹਰੋਂ ਵੇਖ ਕੇ ਗਲਤ ਠੀਕ ਨਾ ਕਹਿ ਦਿਓ ਕਿਤੇ ਜਿੱਤੇ ਤੁਸੀਂ ਐਂ ਦੇਖਣ ਲੱਗੋਗੇ ਸਾਰਾ ਕੁਝ ਹੀ ਬਦਲ ਜਾਣਾ ਸਮਾਜ ਤਾਂ ਬਦਲੂ ਮਨ ਵੇਖੋ ਬਿਰਤੀ ਦੀ ਸੁਰਤ ਕੀ ਕਹਿੰਦੀ ਹੈ ਇਹਦੀ ਖੜਾ ਕਿੱਥੇ ਹੁਣ ਇੱਕ ਗੱਲ ਕਹੂੰਗੀ ਨਾ ਗਲਤ ਠੀਕ ਗੱਲ ਤੁਸੀਂ ਸਮਝ ਗਏ ਹੁਣ ਅੱਗੇ ਇੱਕ ਗੱਲ ਹੋਰ ਕਰਦੇ ਇੱਕ ਮੈਂ ਹੋਰ ਕਿਹਾ ਵੀ ਸੱਚ ਝੂਠ ਵੀ ਗਲਤ ਸੱਚ ਝੂਠ ਵੀ ਇਰਾਦੇ ਤੇ ਹੁੰਦਾ ਹੈ ਜੇ ਸੱਚ ਝੂਠ ਬਾਹਰੋਂ ਨਹੀਂ ਤੁਸੀਂ ਪਰਖ ਸਕਦੇ ਬੰਦਾ ਸੱਚ ਹੈ ਕਿ ਝੂਠ ਹੈ ਉਹ ਵੀ ਇਰਾਦੇ ਤੇ ਹੁੰਦਾ ਹੁਣ ਦੱਸੋ ਗੰਗੂ ਨੇ ਵਜੀਦੇ ਦੀ ਜਦ ਗੰਗੂ ਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਵੀ ਸਾਹਿਬਜ਼ਾਦੇ ਜਿਹੜੇ ਹੈ ਮੇਰੇ ਘਰ ਨੇ ਇਹ ਸੱਚ ਹੈ ਕਿ ਝੂਠ ਹੈ ਸੱਚ ਹੈ ਉਹਦੇ ਘਰੇ ਸੀ ਪਰ ਇਹ ਕਾਹਦਾ ਸੱਚ ਹੈ ਗੰਗੂ ਦਾ ਇਰਾਦਾ ਮਾੜਾ ਹੈ ਸੱਚ ਬੋਲਣ ਨੂੰ ਕੀ ਕਰੀਏ ਆਖੋ ਸਤਨਾਮ ਇਰਾਦਾ ਮਾੜਾ ਹੈ ਤੇ ਮਾਛੀਵਾੜ ਦੇ ਜੰਗਲ ਵਿੱਚੋਂ ਗੁਰੂ ਸਾਹਿਬ ਨੂੰ ਸਿੰਘ ਲੱਗੇ ਕੱਢਣ ਤੇ ਉਹ ਪੁੱਛਦੇ ਨੇ ਕੌਣ ਹੈ ਕਹਿੰਦੇ ਉੱਚਦਾ ਪੀਰ ਪਰ ਹੈ ਕੌਣ ਸੀ ਭਲਾ ਗੁਰੂ ਗੋਬਿੰਦ ਸਿੰਘ ਇਹ ਝੂਠ ਹੈ ਕਿ ਸੱਚ ਹੈ ਝੂਠ ਹੈ ਬੋਲਿਆ ਝੂਠ ਹੈ ਪਰ ਝੂਠ ਜੀਵ ਨਹੀਂ ਵੇਖਣਾ ਪੈਣਾ ਬੰਦਾ ਸੱਚ ਬੋਲਦਾ ਕਿ ਝੂਠ ਕੀ ਵੇਖਣਾ ਪੈਣਾ ਭਲਾ ਇਰਾਦਾ ਸਿੰਘਾਂ ਦਾ ਇਰਾਦਾ ਕੀ ਹੈ ਸਿੰਘ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਕੱਢ ਕੇ ਲੈ ਜਾਓ ਯਾਰ ਸਾਡੇ ਵਰਗੇ ਅਨੇਕਾਂ ਬਣਾ ਦੇਣਗੇ ਆਖੋ ਸਤਨਾਮ ਇਰਾਦੇ ਚੰਗੇ ਹੈ ਜੀਵ ਤੋਂ ਝੂਠ ਵੀ ਬੋਲਿਆ ਤਾਂ ਵੀ ਝੂਠ ਝੂਠ ਨਹੀਂ ਗੰਗੂ ਦਾ ਸੱਚ ਵੀ ਸੱਚ ਕੀ ਸਿਰ ਤੇ ਚੱਕਣਾ ਉਹਦਾ ਕੀ ਕਰੋਗੇ ਇਹੋ ਜਿਹੇ ਸੱਚ ਨੂੰ ਇਰਾਦਾ ਵੇਖੋ ਗੰਗੂ ਦਾ ਕਿੱਡਾ ਖਤਰਨਾਕ ਹੈ ਇਰਾਦੇ ਖਤਰਨਾਕ ਨੇ ਇਹਨਾਂ ਦੇ ਸੱਚ ਨੂੰ ਕੀ ਕਰੋਗੇ ਤਾਂ ਕਰਕੇ ਪਿਆਰਿਓ ਲੱਛੇਦਾਰ ਲੈਕਚਰ ਨਾ ਵੇਖੋ ਇਰਾਦੇ ਵੇਖੋ ਇਰਾਦੇ ਲੱਛੇਦਾਰ ਜਿਵੇਂ ਜਲੇਬੀਆਂ ਹੁੰਦੀਆਂ ਨਾ ਐ ਲੱਛੇਦਾਰ ਹੁੰਦੇ ਭਾਸ਼ਣ ਗਈਆਂ ਦੇ ਪਰ ਭਾਸ਼ਣ ਨਾ ਵੇਖ ਇਰਾਦੇ ਇਰਾਦੇ ਜ਼ਰੂਰ ਵੇਖਣੇ ਅਸੀਂ ਬੇੜਾ ਗਰਕ ਕਰ ਲਿਆ ਜਦੋਂ ਅਸੀਂ ਇਹ ਚੀਜ਼ ਨੋਟ ਨਹੀਂ ਕੀਤੀ ਅਸੀਂ ਬਾਹਰੋਂ ਸਾਰਾ ਕੁਝ ਵੇਖਿਆ ਅਸੀਂ ਤਨ ਵੇਖਿਆ ਅਸੀਂ ਕੱਪੜੇ ਵੇਖੇ ਅਸੀਂ ਬੋਲਣਾ ਵੇਖਿਆ ਤੇ ਜਿੱਦੇ ਤੁਸੀਂ ਇਹ ਚੀਜ਼ਾਂ ਨੋਟ ਕਰੋਗੇ ਸਾਰਾ ਕੁਝ ਹੀ ਬਦਲ ਜਾਣਾ ਪਰ ਧੋਖਿਆਂ ਦੇ ਵਿੱਚ ਫਸਾਂਗੇ ਨਹੀਂ ਤਾਂ ਕਰਕੇ ਹੁਣ ਅਸੀਂ ਬਦਲਣਾ ਕੀ ਹੈ ਭਾਈ ਪਹਿਲਾਂ ਆਪਣੇ ਇਰਾਦੇ ਬਦਲੋ ਫਿਰ ਬਾਕੀ ਦਾ ਕੰਮ ਕਰੀਏ ਆਪਣੀ ਸੋਚ ਬਦਲੋ ਧਰਮੀ ਮਨ ਦੇ ਤਲ ਤੇ ਆਪਾਂ ਬਣੀਏ ਸਾਡਾ ਮਾਈਂਡ ਹੈ ਜਿਹੜਾ ਪਰਮਾਤਮਾ ਦੇ ਨਿਯਮਾਂ ਨੂੰ ਸਮਝੇ ਰੱਬ ਦੇ ਨਿਯਮਾਂ ਨੂੰ ਸਮਝੇ ਤਾਂ ਕਰਕੇ ਭਾਈ ਇੱਥੇ ਕੌਮਾਂ 5-7-10 ਹੋ ਸਕਦੀਆਂ ਕੌਮਾਂ ਹੋ ਸਕਦੀਆਂ ਕੌਮੀ ਕਨਸੈਪਟ ਅਲੱਗ ਅਲੱਗ ਨੇ ਕੌਮਾਂ ਇੱਥੇ 10-20 ਹੋਣਗੀਆਂ ਪਰ ਧਰਮ ਕਿੰਨੇ ਆ ਭਲਾ ਧਰਮ ਨਹੀਂ ਕਈ ਜਿਹੜਾ ਮਨ ਤੇ ਲਾਗੂ ਹੋਣਾ ਉਹ ਇੱਕ ਹੈ ਜਿਹੜਾ ਤਨ ਤੇ ਉਹ ਕਈ ਲਈ ਫਿਰ ਭਾਵੇਂ 10 ਚੱਕੀ ਫਿਰੋ ਤੁਸੀਂ ਧਰਮ ਬਹੁਤ ਇਹ ਉਹ ਧਰਮ ਨਹੀਂ ਹੈ ਜਿਵੇਂ ਆਪਾਂ ਕਹਿੰਦੇ ਹਾਂ ਸਿੱਖ ਧਰਮ ਹਿੰਦੂ ਧਰਮ ਮੁਸਲਮਾਨ ਧਰਮ ਨਾ ਧਰਮ ਇੱਕ ਹੈ ਉਹ ਕੁਦਰਤ ਦਾ ਰੱਬ ਦਾ ਨਿਯਮ ਹੈ ਜਿਹੜਾ ਉਹ ਇੱਕ ਹੀ ਲਾਗੂ ਹੁੰਦਾ ਸਾਰਿਆਂ ਤੇ ਇਹ ਹੈ ਕੌਮਾਂ 5-7 ਹੋਣਗੀਆਂ 10 ਹੋਣਗੀਆਂ ਇਹਨਾਂ ਨੂੰ ਸੰਪਰਦਾਵਾਂ ਵੀ ਕਹਿ ਦਿੰਦੇ ਨੇ ਕਈ ਸਮੁਦਾਇ ਅਲੱਗ ਅਲੱਗ ਸੰਪਰਦਾਵਾਂ ਕਹਿ ਲਓ ਇਹ ਅਲੱਗ ਅਲੱਗ ਹੋ ਸਕਦੀਆਂ ਹਰ ਬੰਦੇ ਦੀ ਅਲੱਗ ਅਲੱਗ ਮਨੌਤ ਹੋ ਸਕਦੀ ਹੈ ਇੱਕ ਗੱਲ ਹੋਰ ਵਿੱਚ ਦੀ ਕਹਿ ਦਿਆਂ ਜਿਹੜਾ ਆ ਅੱਜ ਤੁਹਾਨੂੰ ਧਰਮ ਦਿਸਦਾ ਹੈ ਸਿੱਖ ਧਰਮ ਇਹ ਲੋਕਾਂ ਦੀਆਂ ਮਨੌਤਾਂ ਨੇ ਇਹ ਧਰਮ ਹੈ ਨਹੀਂ ਜਿੱਦਾਂ ਦਾ ਗੁਰੂ ਸਾਹਿਬ ਦਿਖਾ ਕੇ ਗਏ ਹੈ ਗੁਰੂ ਸਾਹਿਬ ਤੇ ਕੁਦਰਤ ਦੇ ਨਿਯਮਾਂ ਨੂੰ ਵਿਖਾਉਂਦੇ ਹੈ ਰੱਬ ਦਾ ਬਣਾਇਆ ਹੋਇਆ ਧਰਮ ਹੈ ਇਹ ਤੇ ਆਪੋ ਆਪਣੀਆਂ ਮਨੌਤਾਂ ਹੈ ਪਹਿਲੀ ਗੱਲ ਸਾਡੇ ਚ ਕਿੰਨੀਆਂ ਮਨੌਤਾਂ ਆ ਮਨੌਤ ਕੀ ਕਾਹਦੀ ਹੈ ਆ ਹੋਰ ਜਥੇ ਦੀ ਮਨੌਤ ਹੈ ਆ ਹੋਰ ਟਕਸਾਲ ਦੀ ਮਨੌਤ ਹੈ ਆ ਨਾਨਕ ਸਰੀਆਂ ਦੀ ਮਨੌਤ ਹੈ ਹਰਾੜੇ ਵਾਲਿਆਂ ਦੀ ਮਨੌਤ ਹੈ, ਆਪੋ ਆਪਣੀਆਂ ਮਨੌਤਾਂ ਨੇ, ਇੱਥੇ ਕਈ ਮਨੌਤਾਂ ਨੇ, ਹੁਣ ਕਿਹੜੀ ਮਨੌਤ ਨੂੰ ਸੱਚ ਮੰਨੋਗੇ? ਆਪੋ ਆਪਣੀਆਂ ਮਨੌਤਾਂ ਸਾਰੇ ਚੱਕੀ ਫਿਰਦੇ। ਅਸਲ ਚ ਕੁਦਰਤ ਦੀ ਜਿਹੜੀ ਮਨੌਤ ਹੈ, ਰੱਬ ਦੇ ਜਿਹੜੇ ਨਿਯਮ ਨੇ, ਉਹ ਸਾਰਿਆਂ ਲਈ ਇੱਕੋ ਜਿਹੇ ਲਾਗੂ ਹੁੰਦੇ ਨੇ। ਉਹਦੇ ਚ ਕੋਈ ਛੇੜਖਾਨੀ ਥੋੜਾ ਕਰ ਸਕਦਾ। ਆ ਸੂਰਜ ਚੜਿਆ ਹੋਇਆ ਹੈ, ਰੱਬ ਦੀ ਖੇਡ ਹੈ, ਆ ਹਵਾ ਚੱਲਦੀ ਹੈ, ਉਹਦੀ ਖੇਡ ਹੈ, ਇਹਦੇ ਚ ਕੋਈ ਦਖਲ ਅੰਦਾਜ਼ੀ ਨਹੀਂ ਦੇ ਸਕਦਾ। ਅੱਗ ਦਾ ਨਿਯਮ ਹੈ, ਸਾੜਦੀ ਹੈ, ਜਿਹੜਾ ਮਰਜ਼ੀ ਹੱਥ ਪਾ ਲੈ ਹਰੇਕ ਨੂੰ ਸਾੜੂ। ਪਾਣੀ ਦਾ ਸੁਭਾਅ ਹੈ ਡੋਬਣਾ, ਹਰੇਕ ਨੂੰ ਡੋਬੂ। ਹਰੇਕ ਚੀਜ਼ ਜਿਹੜੀ ਹੈ ਉਹਦੇ ਨਿਯਮਾਂ ਦੇ ਵਿੱਚ, ਉਹਦੇ ਚ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਅਸੀਂ ਮਨ ਦੇ ਤਲ ਤੇ ਧਰਮੀ ਬਣਨ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਤੁਸੀਂ ਏਦਾਂ ਇਹਨਾਂ ਨੁਕਤਿਆਂ ਨੂੰ ਏਦਾਂ ਸਮਝੋਗੇ ਨਾ, ਹਰੇਕ ਜਗ੍ਹਾ ਫਾਰਮੂਲਾ ਲਾਣਾ ਪੈਂਦਾ ਹੈ। ਆਪਾਂ ਜਦੋਂ ਨਿੱਕੇ ਹੁੰਦੇ ਪੜ੍ਹਦੇ ਸੀ ਨਾ, ਜਦੋਂ ਕਿਤੇ ਮੈਥ ਦੇ ਸਵਾਲ ਹੁੰਦੇ ਹੈ, ਉਹਦੇ ਚੋਂ ਕਹਿੰਦੇ ਆ ਵੀ ਜੇ ਤੁਸੀਂ ਫਾਰਮੂਲਾ ਲਾ ਲਓ, ਆਹ ਫਾਰਮੂਲਾ ਲਾਓ, ਫਿਰ ਸਵਾਲ ਹੱਲ ਹੋਣਗੇ। ਇਹ ਫਾਰਮੂਲੇ ਲਾਓ, ਇਹ ਲੌਜਿਕ ਲੱਗਣੇ ਨੇ, ਤੇ ਇਹਨੇ ਇੱਕ ਵਾਰੀ ਉੱਥਲ ਪੁੱਥਲ ਬਹੁਤ ਮਚਾਉਣੀ ਹੈ, ਅੰਦਰ ਚੇਤਾ ਰੱਖਿਓ। ਆ ਜਿਹੜੀਆਂ ਗੱਲਾਂ ਤੁਸੀਂ ਸੁਣਦੇ ਹੋ ਨਾ, ਇੱਕ ਵਾਰੀ ਬੰਦੇ ਦੇ, ਕਿਉਂਕਿ ਇੰਨੇ ਚਿਰ ਦੀਆਂ ਮਨੌਤਾਂ ਪੱਕੀਆਂ ਪਈਆਂ ਦਿਮਾਗ 'ਚ, ਵੜਿਆ ਪਿਆ ਸਾਰਾ ਕੁਝ, ਨਿਕਲੇ ਕਿਵੇਂ? ਹੁਣ ਅਗਲਾ ਹਾਜ਼ਮਾ ਖਰਾ, ਐਡਾ ਸਾਡਾ ਹਾਜ਼ਮਾ ਨਹੀਂ। ਹਰ ਗੱਲ ਨੂੰ ਜਦੋਂ ਅਸੀਂ ਪੜ੍ਹੇ ਲਿਖੇ ਬੱਚੇ ਜਦੋਂ ਇਹ ਸੋਚਦੇ ਹੈ, ਉਹ ਇੱਕਦਮ ਹੀ ਚੇਂਜ ਹੋ ਜਾਣਾ ਸਾਰਾ ਕੁਝ, ਸਾਰੀਆਂ ਮਨੌਤਾਂ ਪੁਰਾਣੀਆਂ ਟੁੱਟਣਗੀਆਂ। ਇੱਕ ਵਾਰੀ ਉੱਥਲ ਪੁੱਥਲ ਮੱਚੂ, ਹੱਲਾ ਪੈ ਜਾਂਦਾ ਪੂਰਾ, ਅੰਦਰ ਅੰਦਰ ਹੱਲਾ ਪੈ ਜਾਣਾ ਵੀ ਆਹ ਇਹ ਗੱਲ ਕਿੱਦਾਂ ਹੋਈ। ਫਿਰ ਜਦੋਂ ਤੁਸੀਂ ਹਰੇਕ ਜਗ੍ਹਾ ਇਸ ਚੀਜ਼ ਨੂੰ ਲਾ ਕੇ ਵੇਖਣਾ, ਇਹਨਾਂ ਨੁਕਤਿਆਂ ਨੂੰ ਹਰ ਜਗ੍ਹਾ ਲਾ ਕੇ ਵੇਖੋ ਫਾਰਮੂਲੇ ਨੂੰ, ਸਾਰਾ ਕੁਛ ਹੀ ਚੇਂਜ ਹੋ ਜਾਂਦਾ। ਇੱਕ ਵਾਰੀ ਤੇ ਐਂ ਲੱਗਦਾ ਜਿਵੇਂ ਹੁਣ ਕਹਿੰਦੇ ਨਾ ਵੀ ਸ਼ਹਿਰ ਵਾਲਾ ਕੋਈ ਪਰਿਵਾਰ ਸੀ ਰਹਿਣ ਵਾਲੇ, ਕਈ ਸਾਲਾਂ ਬਾਅਦ ਪਿੰਡ ਆਏ, ਤੇ ਪਿੰਡ ਜਦੋਂ ਰਾਤ ਰਹੇ ਤੇ ਉਹਨਾਂ ਨੇ ਬੇਬੇ ਨੇ ਕੜੀ ਵਾਲਾ ਗਲਾਸ ਭਰ ਕੇ ਦੇ ਦਿੱਤਾ ਦੁੱਧ ਦਾ। ਹੁਣ ਤੁਹਾਨੂੰ ਪਤਾ ਵੀ ਕੜੀ ਵਾਲਾ ਗਲਾਸ ਕਿੱਡਾ ਵੱਡਾ ਹੁੰਦਾ, ਉਹ ਦੁੱਧ ਦਾ ਪੀ ਕੇ ਗਲਾਸ। ਹੁਣ ਬੇਬੇ ਨੇ ਜਦੋਂ ਦੁੱਧ ਬਣਾਇਆ, ਉਹਨੇ ਵੀ ਕਾੜ ਵੀ ਜ਼ਿਆਦਾ ਦਿੱਤਾ, ਸੰਘਣਾ ਹੋ ਗਿਆ, ਜ਼ਿਆਦਾ ਰਿੰਨ ਲਿਆ, ਉਹ ਦੁੱਧ ਹੋ ਗਿਆ ਖੋਏ ਵਰਗਾ। ਉਹ ਜਦੋਂ ਪੀ ਕੇ ਸਾਰੀ ਰਾਤ ਉਹ ਸੁੱਤਾ ਨਾ, ਉਹਦਾ ਪੇਟ ਖਰਾਬ ਹੋ ਗਿਆ, ਸਵੇਰੇ ਕਰੇ ਦੁੱਧ ਠੀਕ ਨਹੀਂ ਸੀ, ਕਹਿੰਦਾ ਵੀ ਦੁੱਧ ਨਹੀਂ ਸੀ ਠੀਕ। ਉਹਨੂੰ ਬਾਕੀ ਵਾਲਾ ਟੱਬਰ ਪਾ ਕੇ ਕਹਿੰਦੇ ਕਹਿੰਦੇ ਦੁੱਧ ਠੀਕ ਸੀ, ਤੂੰ ਕੱਚੀ ਲੱਸੀ ਪੀਣ ਦਾ ਆਦੀ ਹੋ ਗਿਆ, ਤੂੰ ਸ਼ਹਿਰ ਰਹਿ ਕੇ ਕੱਚੀ ਲੱਸੀ ਪੀਣ ਲੱਗ ਗਿਆ, ਦੁੱਧ 'ਚ ਨੁਕਸ ਨਹੀਂ, ਨੁਕਸ ਤੇਰੇ ਹਾਜ਼ਮੇ 'ਚ ਹੈ, ਪ੍ਰੋਬਲਮ ਤੇਰੇ 'ਚ ਹੈ, ਇਹ ਹਜ਼ਮ ਨਹੀਂ ਹੋਣਾ ਤੇਰੇ, ਆਪਣਾ ਹਾਜ਼ਮਾ ਠੀਕ ਕਰਾ। ਗਲਤ ਨਹੀਂ ਹੈ ਗੁਰਮਤ, ਗਲਤ ਨਹੀਂ, ਹਾਜ਼ਮੇ ਸਾਨੂੰ ਠੀਕ ਕਰਨੇ ਪੈਣਗੇ ਆਪਣੇ। ਗੁਰੂ ਸਾਹਿਬ ਜੀ ਦੀ ਗੱਲ ਜਿਹੜੀ ਹੈ, ਹਰ ਗੱਲ ਬੜੀ ਕਮਾਲ ਦੀ ਹੈ, ਬਚਨ ਹਰ ਬੜਾ ਕਮਾਲ ਦਾ। ਜਦੋਂ ਇਹਨਾਂ ਨੂੰ ਹਜ਼ਮ ਕਰਨਾ ਹੈ ਨਾ ਜੇ, ਤੇ ਹਾਜ਼ਮੇ ਤਗੜੇ ਕਰੋ, ਦੁੱਧ ਦਾ ਕਸੂਰ ਨਾ ਕੱਢੋ, ਕੜ ਵਾਲੀ ਬੇਬੇ ਦਾ ਵੀ ਕਸੂਰ ਕੋਈ ਨਹੀਂ, ਉਹਨੇ ਤੇ ਪਾ ਕੇ ਦਿੱਤਾ। ਸਾਡੇ ਵਰਗੇ ਤੇ ਨਾ ਪਾ ਕੇ ਦਿੰਦੇ ਆ ਤੈਨੂੰ, ਇਹ ਨਹੀਂ ਵੀ ਵਿੱਚ ਮਿਲਾ ਦਿੱਤਾ ਕੁਛ, ਆਪਣੇ ਹਾਜ਼ਮੇ ਤਗੜੇ ਕਰੋ। ਫਿਰ ਪਿੱਟ ਸਿਆਪਾ ਪਾ ਦਿੰਦੇ ਨੇ, ਹਾਏ ਜੀ ਗਲਤ ਪ੍ਰਚਾਰ ਕਰਦੇ ਨੇ ਜੀ, ਇਹ ਤੇ ਪ੍ਰਚਾਰ ਤੋੜਨ ਵਾਲਾ ਕਰਦੇ ਨੇ। ਕਿੱਥੇ ਤੋੜਦਾ ਤੂੰ, ਗੱਲ ਸਮਝਣੀ ਪੈਣੀ ਹੈ, ਗਲਤ ਕਿੱਥੇ ਹੈ, ਜਿੱਥੇ ਗਲਤ ਮੈਨੂੰ ਦੱਸਣਾ ਪੈਣਾ ਵੀ ਇਦਾਂ ਗਲਤ ਹੈ, ਕਿਵੇਂ ਗਲਤ ਕੱਢੇਗਾ, ਤੈਨੂੰ ਦੱਸਣਾ ਪੈਣਾ ਵੀ ਇਦਾਂ ਗਲਤ ਹੈ, ਐਂ ਥੋੜਾ ਤੇਰੇ ਕਹਿਣ ਨਾਲ ਗਲਤ ਕਿਵੇਂ ਹੋ ਜਾਊ, ਜਿਹੜੀ ਗੱਲ ਸਹੀ ਹੈ ਉਹਨੂੰ ਮੰਨਣਾ ਪੈਣਾ ਵੀ ਇਹ ਗੱਲ ਤੇ ਸਹੀ ਹੈ, ਆਪਣਾ ਹਾਜ਼ਮਾ ਤਕੜਾ ਕਰੋ। ਇੱਕ ਵਾਰੀ ਤੇ ਨਾ ਪਿਆਰਿਓ, ਅੰਦਰ ਉੱਥਲ ਅੰਦਰ ਉੱਥਲ ਪੁੱਥਲ ਮੱਚਦੀ ਹੈ ਪੂਰੀ, ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਉਂਦਾ ਨਾ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਕਹਿੰਦੇ ਗਿਆਨ ਦੀ ਹਨੇਰੀ, ਗਿਆਨ ਅਕਲ ਸਮਝ ਉਹ ਨੁਕਤੇ ਜਦੋਂ ਕਲਿੱਕ ਹੋਣ ਲੱਗਦੇ ਹੈ, ਇੱਕ ਵਾਰੀ ਤੇ ਨਾ ਹਨੇਰੀ ਆ ਜਾਂਦੀ, ਹਨੇਰੀ। ਆ ਸੁਣਿਓ ਜਰਾ ਇੱਕ ਵਾਰ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਬਾਹਰ ਨਹੀਂ ਆਉਣੀ, ਕਿੱਥੇ ਆਉਣੀ ਹੈ ਜੀ, ਬੰਦੇ ਦੇ ਅੰਦਰ ਅੰਦਰ ਆਓ। ਤੁਸੀਂ ਬਾਹਰ ਅੱਜ ਵੀ ਟੈਕਨੀਕਲ ਗੱਲਾਂ ਜਦੋਂ ਕਈ ਵਾਰੀ ਸਮਝੋਗੇ, ਹੈਰਾਨ ਹੀ ਹੋਈ ਜਾਵਾਂਗੇ ਸਮਝ ਸਮਝ ਕੇ ਵੀ ਯਾਰ ਆ ਵੀ ਕੋਈ ਤਾਂ ਪਤਾ ਹੀ ਨਹੀਂ। ਆ ਸਾਡੇ ਬੱਚੇ ਜਦੋਂ ਬਾਹਰ ਜਾਂਦੇ ਆ, ਉਹ ਕਹਿੰਦੇ ਯਾਰ ਅਸੀਂ ਤੇ ਹਨੇਰੇ 'ਚ ਹੀ ਤੁਰੇ ਫਿਰਦੇ। ਇੱਕ ਵਾਰੀ ਅੰਦਰ ਉੱਥਲ ਪੁੱਥਲ ਮੱਚਦੀ ਹੈ, ਮੱਚਣ ਦੇ ਭਾਈ ਇਹ ਜ਼ਰੂਰੀ ਹੈ, ਹਨੇਰੀ ਆਈ ਬਿਨਾਂ ਸਫਾਈ ਹੋਣੀ ਨਹੀਂ, ਸਭ ਕੁਝ ਰਹਿ ਜੂ ਰੋੜ ਕੇ, ਆਉਣ ਦੇ ਇੱਕ ਵਾਰੀ ਜਿਗਰਾ ਕਰ ਮਾੜਾ ਜਿਹਾ, ਦਿਲ ਦਿਮਾਗ ਖੋਲ, ਹਾਜ਼ਮਾ ਕਾਇਮ ਕਰ ਮਾੜਾ ਜਿਹਾ ਸੁਣਨ ਦਾ ਖੁੱਲਣ ਦੇ ਜਰਾ ਕੁ ਦਿਮਾਗ ਹਰ ਗੱਲ ਦੇ ਉੱਤੇ ਸਵਾਲ ਖੜਾ ਕਰ ਐਦਾਂ ਕਿਵੇਂ ਹੋ ਸਕਦਾ ਆਹ ਕਿਵੇਂ ਹੋ ਸਕਦਾ ਐ ਕਿਵੇਂ ਹੋ ਸਕਦਾ ਜਿਹੜੀ ਗਲਤ ਲੱਗੇ ਉਹ ਆਪਣੇ ਅੰਦਰ ਡਿਸਕਸ਼ਨ ਹੋਣੀ ਚਾਹੀਦੀ ਹੈ ਹਰ ਬੰਦਾ ਕਹਿੰਦਾ ਸੋਚੋ ਨਾ ਡੈਡ ਕਰਦੇ ਐ ਤੂੰ ਨਾ ਸੋਚ ਅਗਲਾ ਕਹਿੰਦਾ ਵੀ ਆਹ ਗੱਲ ਕਿਵੇਂ ਸਵਾਲ ਨਹੀਂ ਤੂੰ ਕਰ ਸਕਦਾ ਲੈ ਤੂੰ ਪੁੱਛ ਨਹੀਂ ਸਕਦਾ ਤੂੰ ਗੱਲ ਨਹੀਂ ਕਰ ਸਕਦਾ ਐਦਾਂ ਨਹੀਂ ਅੰਦਰ ਸਾਡੇ ਪੂਰੀ ਇੱਕ ਵਾਰੀ ਹਲਚਲ ਮਚਣੀ ਚਾਹੀਦੀ ਹੈ ਫੇਰ ਅੱਗੇ ਜਾ ਕੇ ਹਨੇਰੀ ਆਉਣ ਦੇ ਰੋੜ ਕੇ ਲੈ ਜੂ ਸਾਰਾ ਕੁਝ ਜਦੋਂ ਗਿਆਨ ਦੀ ਹਨੇਰੀ ਆਈ ਜਦੋਂ ਗਿਆਨ ਦਾ ਇਹ ਇੱਕ ਵਾਰੀ ਬੁੱਲਾ ਆਉਣਾ ਨਾ ਤੇ ਹਿੱਲ ਜਾਣਾ ਸਾਰਾ ਕੁਝ ਪਾਪਾਂ ਵਾਲੇ ਟਾਣ ਟੁੱਟ ਗਏ ਉਹ ਜਿਹੜੇ ਅੰਦਰ ਬੰਦਾ ਗਲਤ ਪਾਸੇ ਪਿਆ ਹੁੰਦਾ ਸਭ ਮਨੌਤਾਂ ਢਹਿ ਜਾਂਦੀਆਂ ਭਾਈ ਸੁਣੋ ਇੱਕ ਵਾਰ ਫਿਰ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ ਕਹਿੰਦੇ ਜਿਹੜੇ ਭਰਮਾਂ ਦਾ ਭਰਮਾਂ ਦਾ ਜਿਹੜਾ ਛੱਪਰ ਬੰਨਿਆ ਸੀ ਨਾ ਛੱਪਰ ਭਰਮਾਂ ਦਾ ਆ ਖਾਲੀ ਪਿਆ ਸੀ ਜਿਹੜਾ ਸਾਰਾ ਕੁਝ ਇਹਦੇ ਤੱਕ ਪਹੁੰਚਦਾ ਹੀ ਨਹੀਂ ਸੀ ਧਿਆਨ ਨਾਲ ਸੁਣੋ ਕਹਿੰਦੇ ਭਰਮਾਂ ਦਾ ਛੱਪਰ ਜਿਹੜਾ ਉੱਡ ਗਿਆ ਹੁਣ ਕੋਈ ਭਰਮ ਥੋੜਾ ਰਹਿ ਗਿਆ ਜ਼ਿੰਦਗੀ 'ਚ ਜਿਹੜਾ ਬੰਦਾ ਹੁਣ ਵੇਖੋ ਐਦਾਂ ਦੇ ਨੁਕਤਿਆਂ ਨੂੰ ਸਮਝਣ ਲੱਗ ਜੇ ਉਹ ਕਿਹੜੀ ਕਬਰ ਤੇ ਮੱਥਾ ਟੇਕੂਗਾ ਉਹ ਕਿਹੜੀ ਕਬਰਾਂ ਤੇ ਜਾਣ ਨੂੰ ਜੀ ਕਰਦਾ ਕਿਤੇ ਫਿਰ ਉਹਦਾ ਮਣੀਆਂ ਮਸਾਣੀਆਂ ਵੀ ਗੁੱਗੇ ਤੇ ਤੁਰਿਆ ਫਿਰਦਾ ਜੀ ਸੱਪਾਂ ਨੂੰ ਮੱਥੇ ਟੇਕਦਾ ਫਿਰਦਾ ਇੰਨਾ ਚੱਕਰਾਂ 'ਚ ਕਿਉਂ ਪਊ ਫਿਰ ਉਹ ਜੇ ਬੰਦਾ ਐਦਾਂ ਸਮਝਣ ਲੱਗ ਗਿਆ ਜ਼ਿੰਦਗੀ 'ਚ ਕਿਹੜਾ ਭਰਮ ਰਹਿ ਜਾਣਾ ਵੀ ਭਰਮ ਨਹੀਂ ਰਹਿਣਾ ਕਿ ਉਹਦੇ ਤੇ ਮੇਰੇ ਵਿੱਚ ਕੋਈ ਫਰਕ ਹੈ ਫਿਰ ਤੇ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ ਉਹ ਵੀ ਸਮਝ ਆ ਜਾਣੀ ਗੱਲ ਸਾਰੀ ਉਹ ਤੇ ਜਿਹੜਾ ਭਰਮ ਸਾਰਿਆਂ ਤੋਂ ਵੱਡਾ ਆਪਣੀ ਹਉਮੈ ਦਾ ਭਰਮ ਹੈ ਆਪਣੀ ਹੋਂਦ ਦਾ ਭਰਮ ਹੈ ਉਹ ਵੀ ਖਤਮ ਹੋ ਜਾਣਾ ਜਦੋਂ ਗੁਰਬਾਣੀ ਦਾ ਗਿਆਨ ਲਿਆ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਲ ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋ ਕਾਟੇ ਜੀ ਕਾਟੇ ਸਾਰਿਆਂ ਨਾਲੋਂ ਵੱਡਾ ਜਿਹੜਾ ਭਰਮ ਹੈ ਹਉਮੈ ਦਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਹਉਮੈ ਵਾਲੇ ਰੋਗ ਨੂੰ ਹਉਮੈ ਵਾਲੇ ਰੋਗ ਨੂੰ ਹਉਮੈ ਵਾਲੇ ਰੋਗ ਨੂੰ ਹਉਮੈ ਵਾਲੇ ਰੋਗ ਹਉਮੈ ਵਾਲੇ ਰੋਗ ਨੂੰ ਹਉਮੈ ਵਾਲੇ ਰੋਗ ਨੂੰ ਹਉਮੈ ਵਾਲੇ ਰੋਗ ਨੂੰ ਹਉਮੈ ਵਾਲੇ ਰੋਗ ਹਉਮੈ ਵਾਲੇ ਰੋਗ ਨੂੰ ਹਉਮੈ ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ ਕੱਟਦੇ ਨੇ ਸਤਿਗੁਰ ਹੋਮੇ ਵਾਲੇ ਰੋਗ ਨੂੰ ਐਸਾ ਸਤਿਗੁਰ ਸੁਣੀ ਐਸੋ ਹੀ ਸਾਰਿਆਂ ਨਾਲੋਂ ਵੱਡਾ ਜਿਹੜਾ ਹੋਮੇ ਦਾ ਰੋਗ ਹੈ, ਸਾਰਿਆਂ ਨਾਲੋਂ ਵੱਡਾ ਜਿਹੜਾ ਭਰਮ ਹੈ ਉਹ ਖਤਮ ਹੋ ਜਾਂਦਾ। ਤਾਂ ਕਰਕੇ ਇਹ ਗੱਲ ਪੱਲੇ ਪੱਕੀ ਬੰਨ ਕੇ ਰੱਖੀਏ ਵੀ ਇਹ ਜਦੋਂ ਹਨੇਰੀ ਆਉਂਦੀ ਹੈ ਨਾ, ਗਿਆਨ ਦੀ ਅੰਦਰ ਆਉਂਦੀ ਹੈ, ਉੱਥਲ ਪੁੱਥਲ ਮੱਚਦੀ ਹੈ ਪੂਰੀ। ਪੁਰਾਣੀਆਂ ਮਨੌਤਾਂ ਢਾਉਣ ਵਾਸਤੇ ਜਿਗਰੇ ਚਾਹੀਦੇ ਹੈ, ਜਿਹੜੀਆਂ ਮਨੌਤਾਂ ਪੱਕੀਆਂ, ਜਿਹੜੀਆਂ ਗੱਲਾਂ ਅੱਜ ਤੱਕ ਕਹਿੰਦੇ ਆਏ ਆ, ਜਿਨ੍ਹਾਂ ਨੂੰ ਮੰਨਦੇ ਆਏ ਆ, ਉਹ ਮਨੌਤਾਂ ਨੂੰ ਢਾਣਾ ਸੌਖਾ ਨਹੀਂ ਹੁੰਦਾ। ਅੰਦਰੋਂ ਢਾ ਦੇਗਾ, ਬਾਹਰੇ ਤੇ ਆਪੇ ਢਹਿ ਜਾਣਗੀਆਂ। ਅੰਦਰੋਂ ਢਾ ਦੇ, ਬਾਹਰੇ ਤੇ ਆਪੇ ਢਹਿ ਜਾਣਗੀਆਂ। ਇਹ ਅੰਦਰੋਂ ਢਾਣੀਆਂ ਪੈਣਗੀਆਂ। ਸਭੈ ਉਡਾਨੀ ਭ੍ਰਮ ਕੀ ਟਾਟੀ, ਲੈ ਗਏ ਕਿਤੇ ਛੱਪਰ ਹੀ ਢਹਿ ਗਿਆ। ਰਹੇ ਨਾ ਮਾਇਆ ਬੰਦੀ ਮਟੀਰੀਅਲਿਜ਼ਮ ਨਾਲ, ਜਿਵੇਂ ਰੱਸੀਆਂ ਬੰਨੀਆਂ ਹੁੰਦੀਆਂ ਮਾਇਆ ਨਾਲ ਬੰਨਿਆ ਹੋਇਆ ਛੱਪਰ ਕਹਿੰਦੇ। ਇਹ ਛੱਪਰ ਬੰਨਿਆ ਮਾਇਆ ਨਾਲ ਹੈ। ਪਦਾਰਥਵਾਦ ਦੇ ਵਿੱਚ ਬੰਦੇ ਦੀ ਸੁਰਤ ਫਸੀ ਰਹਿੰਦੀ ਹੈ ਤੇ ਛੱਪਰ ਬੰਨਿਆ ਇਹਦੇ ਨਾਲ ਹੈ, ਰੱਸੀਆਂ ਪਾਈਆਂ ਹੋਈਆਂ। ਇੱਕ ਵਾਰੀ ਜਦੋਂ ਆਉਣਾ ਟੁੱਟ ਜਾਣਾ ਸਾਰਾ ਕੁਝ। ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਭਾਈ ਮੰਝ ਆਇਆ ਸੀ ਤੇ ਇਹ ਜਦੋਂ ਗੁਰੂ ਸਾਹਿਬ ਕੋਲ ਆਇਆ ਨਾ, ਭਾਈ ਤੀਰਥਾ ਵੀ ਇਹਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ। ਜਦੋਂ ਗੁਰੂ ਅਰਜਨ ਸਾਹਿਬ ਕੋਲ ਆਇਆ ਤੇ ਕਹਿੰਦਾ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਤੇ ਗੁਰੂ ਸਾਹਿਬ ਨੇ ਕਿਹਾ ਸੀ ਸਿੱਖੀ ਤੇ ਸਿੱਖੀ ਨਹੀਂ ਡਿੱਗਦੀ, ਤੂੰ ਤੇ ਪੀਰਾਂ ਦਾ ਚੇਲਾ ਸਖੀ ਸਰਵਰ ਦਾ ਚੇਲਾ ਹੈ, ਆਗੂ ਐ ਨਾਲੇ ਲੈ ਕੇ ਜਾਂਦਾ ਸੰਗਤਾਂ ਨੂੰ, ਆਪ ਨਹੀਂ ਜਾਂਦਾ ਲੈ ਕੇ ਜਾਂਦਾ, ਕੱਲਾ ਆਪ ਨਹੀਂ ਜਾਂਦਾ ਤੂੰ ਤੇ ਹੋਰਾਂ ਨੂੰ ਵੀ ਲੈ ਕੇ ਜਾਂਦਾ, ਤੂੰ ਤੇ ਮੁਖੀ ਹੈ ਉਹਨਾਂ ਦਾ। ਤੇ ਸਿੱਖੀ ਤੇ ਸਿੱਖੀ ਕਿਵੇਂ ਟਿਕ ਜੂ? ਕਹਿੰਦਾ ਜੀ ਮੈਂ ਇੱਕ ਸਿੱਖ ਤੋਂ ਸੁਣੀ ਹੈ ਬਾਣੀ ਤੇ ਬਾਣੀ ਸੁਣ ਕੇ ਮੈਨੂੰ ਆ ਗਿਆ ਆਨੰਦ ਬਹੁਤ, ਬਸ ਕਿਰਪਾ ਕਰੋ ਮੈਨੂੰ ਆਪਣੇ ਵਾਲੇ ਪਾਸੇ ਲਾ ਲਓ। ਏਦਾਂ ਦੇ ਬੰਦੇ ਚਾਹੀਦੇ ਆ ਜੀ, ਨਿਕੰਮੇ ਨਹੀਂ। ਜਿਹੜੇ ਬੰਦੇ ਜਿੰਨਾ ਜ਼ਿਆਦਾ ਗੁੱਗੇ ਵਾਲਿਆਂ ਦੇ ਦੇਵੀ ਵਾਲਿਆਂ ਦੇ ਜਗ੍ਹਾ ਜਗ੍ਹਾ ਜਾ ਕੇ ਮੱਥੇ ਟੇਕਦੇ ਰਹੇ ਹੈ, ਨਾਲ ਲਜਾਉਂਦੇ ਰਹੇ ਹੈ, ਪੈਦਲ ਚੱਲ ਚੱਲ ਜਾਂਦੇ ਰਹੇ ਹੈ, ਜਿੱਦੇ ਸਿੱਖੀ ਵਾਲੇ ਪਾਸੇ ਆਉਣਗੇ ਇਹੋ ਜਿਹੇ ਬੰਦੇ ਫਿਰ ਇੱਧਰ ਵੀ ਚੰਗੀ ਤਰ੍ਹਾਂ ਹੀ ਲੱਗਦੇ ਆ। ਆਖੋ ਸਤਨਾਮ। ਨਿਕੰਮਿਆਂ ਦੀ ਲੋੜ ਨਹੀਂ, ਚੇਤਾ ਰੱਖਿਓ ਗੱਲ ਪਿਆਰਿਓ। ਅਸਲ ਵਿੱਚ ਨਾ ਜਿਹੜੇ ਬੰਦੇ ਅੰਦਰ ਜਜ਼ਬਾਤ ਨੇ ਤਾਂ ਹੀ ਤੇ ਗੁੱਗੇ ਦੇ ਤੁਰੇ ਫਿਰਦੇ ਆ ਅੰਦਰ। ਤੇ ਜਿਹੜੇ ਬੰਦੇ ਦਿਨ ਰਾਤ ਸੇਵਾ ਕਰਦੇ, ਮੈਂ ਤਾਂ ਹੀ ਕਹਿੰਦਾ ਹੁਣ ਕਈ ਵਾਰੀ ਵੀ ਜਿਹੜੀ ਸਿੱਖੀ ਦੀ ਗੁਰਮਤ ਦੀ ਗੱਲ ਹੈ ਇਹ ਬਾਬਿਆਂ ਦੇ ਚੇਲਿਆਂ ਨੂੰ ਸਮਝ ਆਵੇ ਨਾ ਜੇ ਬਹੁਤ ਫਾਇਦਾ ਹੋਏਗਾ। ਕਿਉਂ ਭਲਾ, ਬਸ ਰੇਸ ਵੀ ਪੂਰੀ ਹੈ, ਇੰਜਣ ਵੀ ਸਹੀ ਹੈ, ਟਾਇਰ ਵੀ ਸਹੀ ਨੇ, ਬਸ ਸਟੇਅਰਿੰਗ ਹੀ ਘੁਮਾਉਣਾ ਹੈ। ਜਿਹਦਾ ਇੰਜਣ ਹੀ ਮਰਿਆ ਪਿਆ, ਟਾਇਰ ਹੀ ਖਤਮ ਨੇ, ਉਹਦਾ ਕੀ ਕਰੋਗੇ? ਸਟੇਅਰਿੰਗ ਘੁਮਾ ਵੀ ਲਓ, ਉਹਦੇ ਜਾਂਦਾ ਹੀ ਨਹੀਂ, ਤੁਰਦਾ ਹੀ ਨਹੀਂ ਇੱਧਰਲੇ ਪਾਸੇ। ਜਾਨ ਚਾਹੀਦੀ ਹੈ ਵਿੱਚ। ਆ ਜਿਹੜੇ ਬੰਦੇ ਬਾਬਿਆਂ ਦੇ ਚੇਲੇ ਆ, ਜਿੱਦੇ ਗੁਰਮਤ ਦੀ ਸਮਝ ਆਉਂਦੀ ਹੈ ਉਹਦੇ ਫਿਰ ਇੱਧਰ ਵੀ ਪੂਰਾ ਜ਼ੋਰ ਲਾ ਦਿੰਦੇ। ਹੁਣ ਬਾਬਿਆਂ ਨੇ ਇਹ ਸਮਝਾਇਆ ਵੀ ਸਵੇਰੇ 2 ਵਜੇ ਉੱਠ ਕੇ ਕੇਸੀ ਨਹਾਈ, ਇੰਨੇ ਇੰਨੇ ਇੰਨੇ 100 ਪਾਠ ਕਰਨਾ ਹੈ, ਇੰਨਾ ਤੂੰ ਦਾਨ ਦੇਣਾ, ਇੰਨੀਆਂ ਬੋਰੀਆਂ ਫਿਰ ਪਿੰਡ ਚੋਂ ਇਕੱਠੇ ਕਰਕੇ ਲੋਕਾਂ ਨੂੰ, ਕਿੰਨਾ ਜ਼ੋਰ ਲਾਉਂਦਾ ਸੀ। ਪਰ ਜਦੋਂ ਗੁਰਮਤ ਦੀ ਸਮਝ ਆਉਂਦੀ ਹੈ ਉਹ ਸਪਿਰਿਟ ਦੇ ਅੰਦਰ ਹੁੰਦਾ ਹੀ ਹੈ, ਬਸ ਉਹ ਸਾਰਾ ਕੁਝ ਫਿਰ ਚੰਗੇ ਪਾਸੇ ਲੱਗਣ ਲੱਗ ਜਾਂਦਾ ਹੈ। ਸਤਨਾਮ। ਤੇ ਜਿਹਦੇ ਚ ਹੋਇਆ ਹੀ ਨਾ ਉਹਦਾ ਸਟੇਅਰਿੰਗ ਭਾਵੇਂ ਚੰਗੇ ਪਾਸੇ ਨੂੰ ਘੁਮਾ ਵੀ ਦਿਓ ਪਰ ਜਾਣ ਗੱਡੀ ਚ ਹੀ ਹੈ, ਪਹਿਲਾਂ ਹੋਵੇ। ਤਾਂ ਮੈਂ ਕਹਿੰਦਾ ਉਹਨੂੰ ਬਾਬਿਆਂ ਦੇ ਚੇਲੇ ਜੇ ਗੁਰਮਤ ਵਾਲੇ ਪਾਸੇ ਆਉਂਦੇ ਹੈ ਉਹ ਜ਼ਿਆਦਾ ਸਹੀ ਆਉਂਦੇ, ਉਹਨਾਂ ਚ ਹੁੰਦਾ ਹੈ ਕੁਛ, ਮਿਹਨਤੀ ਤੇ ਹੁੰਦਾ ਹੀ ਹੈ, ਉਹਨਾਂ ਹੀ ਉਹ ਫਿਰ ਇੱਧਰਲੇ ਪਾਸੇ ਜ਼ੋਰ ਲਾ ਦਿੰਦੇ। ਭਾਈ ਲਹਿਣਾ ਸੀ ਜਿਹੜੇ ਜਿਹੜੇ ਗੁਰੂ ਅੰਗਦ ਸਾਹਿਬ ਬਣੇ ਆ, ਭਾਈ ਲਹਿਣਾ ਜੀ ਦੇਵੀ ਦੇ ਚੇਲੇ ਸੀ, ਗੁਰੂ ਪਾ ਕੇ ਨੱਚਦੇ ਹੁੰਦੇ, ਜਗਰਾਤਾ ਟੀਮ ਦੇ ਮੁਖੀ ਸੀ। ਜਗਰਾਤੇ ਕਰਨ ਵਾਲੇ ਨਹੀਂ ਹੁੰਦੇ ਪਿੰਡਾਂ ਚ ਜਗਰਾਤਾ ਕਰਨ ਵਾਲਿਆਂ ਦਾ ਮੁਖੀ ਸੀ ਭਾਈ ਲੈਣਾ ਤੇ ਘੁੰਗਰੂ ਪਾ ਕੇ ਨੱਚਦਾ ਹੁੰਦਾ ਸੀ ਜਗਰਾਤਾ ਕਰਕੇ ਸਵੇਰੇ ਲੇਟ ਸਾਰੀ ਰਾਤ ਜਗਰਾਤਾ ਕੀਤਾ ਸਵੇਰੇ ਚਲਿਆ ਗਿਆ ਨਹਾਉਣ ਨਹਾਉਂਦਿਆਂ ਸਿੱਖ ਤੋਂ ਬਾਣੀ ਸੁਣੀ ਸੀ ਭਾਈ ਲੈਣੇ ਨੇ ਕਹਿੰਦਾ ਗੱਲ ਕਿਹਦੀ ਕਰਦਾ ਹੈ ਕਹਿੰਦਾ ਬਾਣੀ ਸਮਝ ਆ ਗਈ ਮਿੰਟ ਚ ਕਿਉਂਕਿ ਬੰਦੇ ਤੇ ਤੇਜ਼ ਹੁਣ ਜਗਰਾਤੇ ਵਾਲੇ ਕਿਹੜਾ ਘੱਟ ਤੇਜ਼ ਹੋਣਗੇ ਦਿਮਾਗ ਤੇ ਬੜੇ ਕੰਮ ਕਰਦੇ ਨੇ ਪਕੜ ਬਹੁਤ ਹੁੰਦੀ ਹੈ ਇਹਨਾਂ ਦੀ ਜੇ ਕਿਤੇ ਇਹਨਾਂ ਨੂੰ ਸਮਝਾਉਣ ਵਾਲਾ ਹੋਵੇ ਬੰਦਾ ਉਹ ਜਗਰਾਤਾ ਕਰਦੇ ਸੀ ਦੇਵੀ ਦੇ ਪੱਕੇ ਭਗਤ ਸੀ ਪੱਕੇ ਆਪੇ ਉਹ ਵੀ ਜਾਂਦਾ ਸੀ ਦਾਦਾ ਵੀ ਜਾਂਦਾ ਸੀ ਆਪ ਵੀ ਜਾਂਦੇ ਸੀ ਪਰ ਜਿੱਦੇ ਬਾਣੀ ਸੁਣੀ ਕਹਿੰਦੇ ਯਾਰ ਆਹ ਤੇ ਗੱਲ ਹੀ ਵੱਖਰੀ ਹੈ ਆਹ ਤੇ ਹੋਰ ਹੀ ਗੱਲ ਹੈ ਕੁਛ ਫਿਰ ਉਹ ਇੱਛਾ ਪੈਦਾ ਹੋਈ ਫਿਰ ਗੁਰੂ ਨਾਨਕ ਕੋਲ ਆਏ ਜਿੱਦੇ ਸਮਝ ਆ ਗਈ ਭਾ ਜਿੰਨਾ ਜਗਰਾਤੇ ਦੇ ਜ਼ੋਰ ਲਾਉਂਦੇ ਸੀ ਹੁਣ ਉਹਨਾਂ ਹੀ ਇੱਧਰ ਨੂੰ ਲਾਉਣ ਲੱਗ ਗਏ ਆਪੋ ਸਤਨਾਮ ਬਾਹਰੋਂ ਕੁਛ ਪੈਂਦਾ ਨਹੀਂ ਅੰਦਰ ਚਾਹੀਦਾ ਬਸ ਸਟੇਰਿੰਗ ਬਦਲ ਜਾਂਦਾ ਹੋਰ ਕੁਛ ਨਹੀਂ ਹੁੰਦਾ ਜਾਨ ਤੇਰੇ 'ਚ ਚਾਹੀਦੀ ਹੈ ਬਾਹਰੋਂ ਕੁਛ ਨਹੀਂ ਪਾ ਦੇਣੀ ਤੇਰੇ 'ਚ ਉਹ ਪਹਿਲਾਂ ਹੀ ਹੁੰਦੀ ਹੈ ਬਸ ਇੱਧਰ ਨੂੰ ਘੁਮਾ ਦਿੱਤਾ ਬਸ ਤੇ ਭਾਈ ਲੈਣਾ ਜੀ ਫਿਰ ਵੇਖੋ ਕਿੰਨੀ ਸੇਵਾ ਕਰਕੇ ਕਿੱਥੇ ਦੇਵੀ ਦੇ ਉਪਾਸ਼ਕ ਫਿਰ ਬਣੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਵੀ ਪਹਿਲਾਂ ਇੱਦਾਂ ਹੀ ਦੇਵੀਆਂ ਦੇ ਉੱਥੇ ਯਾਤਰਾ ਕਰਨ ਜਾਂਦੇ ਤੀਰਥਾਂ ਤੇ ਉਹ ਵੀ ਐਂ ਬਦਲੇ ਸੀ ਟਾਈਮ ਕੱਢਦੇ ਸੀ ਮਿਹਨਤ ਕਰਦੇ ਸੀ ਉੱਧਰ ਨੂੰ ਜਾਂਦੇ ਸੀ ਬਸ ਹੁਣ ਇੱਧਰ ਨੂੰ ਜਾਣ ਲੱਗ ਗਏ ਵਿੱਚ ਤੇ ਪਹਿਲਾਂ ਹੀ ਹੁੰਦਾ ਹੈ ਤਾਂ ਕਰਕੇ ਜਿਹੜੇ ਇਦਾਂ ਦੇ ਕੰਮ ਦੇ ਹੋਣ ਨਾ ਜਦੋਂ ਇਹੋ ਜਿਹੇ ਬੰਦੇ ਬਦਲ ਜਾਂਦੇ ਆ ਨਾ ਹੋਵੇ ਕੰਮ ਦਾ ਪਿੰਡ 'ਚ ਹੋਵੇ ਤੇ ਬਦਲ ਜੇ ਫਿਰ ਖਤਰਾ ਉਹਦੇ ਤੋਂ ਹੋ ਜਾਂਦਾ ਵੀ ਯਾਰ ਆਹ ਬਦਲ ਗਿਆ ਇਹਨੇ ਕਈਆਂ ਨੂੰ ਬਦਲ ਦੇਣਾ ਆਖੋ ਸਤਨਾਮ ਜੇ ਪਿੰਡ 'ਚ ਕੋਈ ਨਿਕੰਮਾ ਬੰਦਾ ਜਾਣ ਲੱਗ ਜੇ ਅਗਲਾ ਕਹਿੰਦੇ ਕੀ ਕਰੂ ਤੇ ਜੇ ਪੂਰਾ ਹੋਵੇ ਪਤਾ ਵੀ ਮਿਹਨਤੀ ਹੈ ਇਹ ਇਕੱਲਾ ਨਹੀਂ ਜਾਊ ਅੱਧਾ ਪਿੰਡ ਲਾ ਦੇਣਾ ਇਹਨੇ ਇੱਧਰ ਨੂੰ ਵੀ ਬੰਦਾ ਕੰਮ ਤੇਜ਼ ਹੈ ਬਹੁਤ ਇਹੋ ਜਿਹਾ ਬੰਦਾ ਤੇ ਸਾਰਿਆਂ ਨੂੰ ਬਦਲ ਦਿੰਦਾ ਹੈ ਬਦਲ ਸਕਦਾ ਹੈ ਤਾਂ ਕਰਕੇ ਭਾਈ ਇਹੋ ਜਿਹੇ ਬੰਦੇ ਜੇ ਪਿਉਂਦ ਹੋ ਜਾਣ ਨਾ ਪਿਉਂਦ ਹੁਣ ਪਿਉਂਦ ਕਰਦੇ ਹੋ ਜਿਵੇਂ ਬੇਰੀਆਂ ਨੂੰ ਲੋਕ ਪਿਉਂਦ ਕਰ ਦਿੰਦੇ ਐ ਬਸ ਇਹੋ ਜਿਹੇ ਸਪਿਰਿਟ ਵਾਲੇ ਬੰਦੇ ਹੁਣ ਕੰਮ ਕਰਨ ਵਾਲੇ ਇਹੋ ਜਿਹੇ ਪਿਉਂਦ ਹੋ ਜਾਣ ਗੱਲ ਫਿਰ ਬਣ ਚਲੋ ਆਓ ਹੁਣ ਗੱਲ ਕਰਦੇ ਸੀ ਜਿਹੜੀ ਭਾਈ ਮਨ ਜਾ ਕੇ ਕਹਿੰਦਾ ਮਹਾਰਾਜ ਮੈਨੂੰ ਤੇ ਆਪਣਾ ਬਣਾ ਲਓ ਕਹਿੰਦੇ ਸਿੱਖੀ ਤੇ ਸਿੱਖੀ ਕਿਵੇਂ ਟਿਕ ਜੂ ਕਹਿੰਦਾ ਜੀ ਮੈਂ ਨਹੀਂ ਮੰਨਦਾ ਅੱਜ ਤੋਂ ਬਾਅਦ ਉਹਨੇ ਫਿਰ ਜਾ ਕੇ ਘਰ ਆਪਣੇ ਪੀਰ ਦੀ ਜਿਹੜੀ ਕਬਰ ਬਣਾਈ ਸੀ ਕਬਰ ਢਾਤੀ ਸੀ ਤੇ ਸਾਰਾ ਪਿੰਡ ਉੱਥੇ ਮੱਥਾ ਟੇਕਣ ਆਉਂਦਾ ਸੀ ਇਹ ਮੁੱਖ ਸੇਵਾਦਾਰ ਸੀ ਕਬਰ ਦਾ ਉੱਥੇ ਬੈਠ ਕੇ ਸਾਰਿਆਂ ਨੂੰ ਹੁਣ ਇਹ ਚੌਂਕੀਆਂ ਲਾਉਣ ਵਾਲੀ ਗੱਲ ਹੋਈ ਪਈ ਹੈ ਸਿਰ ਜੇ ਘੁਮਾਉਂਦਾ ਹੁੰਦਾ ਬੜਾ ਕੁਝ ਜਿੱਦਾਂ ਇਹ ਕਰਦੇ ਆ ਉਹ ਜਦੋਂ ਇਹਨੇ ਇਦਾਂ ਕਬਰ ਢਾਣ ਦੀ ਗੱਲ ਕੀਤੀ ਸਾਰਾ ਇਲਾਕਾ ਹੀ ਉਲਟ ਹੋ ਕੇ ਖੜ ਗਿਆ ਕਹਿੰਦੇ ਬਾਬੇ ਦੀ ਕਬਰ ਬਣਾਈ ਅਸੀਂ ਤੇ ਸਾਰੇ ਮੱਥਾ ਟੇਕਦੇ ਆ ਤੂੰ ਢੋਣ ਲੱਗਿਆ ਉਹ ਬਾਹਰੋਂ ਤਾਂ ਢੈਂਦੀ ਹੈ ਅੰਦਰੋਂ ਢਹਿ ਜੇ ਸਭੈ ਉਡਾਨੀ ਭ੍ਰਮ ਕੀ ਟਾਟੀ ਉਹ ਅੰਦਰੋਂ ਸਾਡੇ ਜਦੋਂ ਇੱਥੋਂ ਢਹਿ ਜੂ ਬਾਹਰ ਤੇ ਸੌਖਾ ਹੀ ਹੈ ਕੰਮ ਬਿਰਤੀ ਬਦਲ ਗਈ ਸੁਭਾਅ ਬਦਲ ਗਿਆ ਇਰਾਦੇ ਬਦਲ ਗਏ ਬਾਹਰੋਂ ਬਦਲਣ ਤੇ ਟਾਈਮ ਨਹੀਂ ਨਾ ਲੱਗਦਾ ਇਰਾਦੇ ਬਦਲ ਗਏ ਗੁਰੂ ਸਾਹਿਬ ਕੋਲ ਗਏ ਗੁਰੂ ਸਾਹਿਬ ਜੀ ਨੇ ਮਿਹਰ ਕਰਕੇ ਸੁਭਾਅ ਹੀ ਬਦਲਤਾ ਸਾਰਾ ਕੁਛ ਹੀ ਚੇਂਜ ਹੋ ਗਿਆ ਕਬਰ ਢਾਈ ਤੇ ਪਿੰਡ ਵਾਲੇ ਉਲਟ ਹੋ ਗਏ ਵਿਰੁੱਧ ਹੋ ਗਏ ਕਹਿੰਦਾ ਸਾਰੇ ਰੁੱਸ ਜਾਣ ਭਾਵੇਂ ਸਾਰੇ ਉਲਟ ਹੋ ਜਾਣ ਕਹਿੰਦੇ ਚੌਧਰ ਪੁਣਾ ਵੀ ਖੋਵੋ ਇਹਦੇ ਤੋਂ ਜਦੋਂ ਲੋਕ ਹੀ ਟੁੱਟ ਗਏ ਚੌਧਰੀ ਕਾਹਦੀ ਚੌਧਰੀ ਕਾਹਦਾ ਰਹਿਣਾ ਸੀ ਉਹ ਵੀ ਖੋ ਲਿਆ ਚੌਧਰ ਪੁਣਾ ਵੀ ਗਿਆ ਪਰਿਵਾਰ ਵਾਲਿਆਂ ਨੇ ਵੀ ਬੇਘਰ ਕਰਤਾ ਕਹਿੰਦੇ ਤੈਨੂੰ ਜ਼ਮੀਨ ਵੀ ਨਹੀਂ ਦੇਣੀ ਇੱਕ ਕਬਰ ਢਾਣ ਕਰਕੇ ਸਾਰੇ ਪਿੰਡ ਵਾਲੇ ਨਾਰਾਜ਼ ਹੋਏ ਪੀਰ ਨੂੰ ਮੰਨਣ ਵਾਲੇ ਇਹਦੇ ਵਿਰੁੱਧ ਹੋਏ ਇਹਦੇ ਪਰਿਵਾਰ ਦੇ ਵਿੱਚੋਂ ਮਿਲਿਆ ਕੱਖ ਨਹੀਂ ਪਰਿਵਾਰ 'ਚੋਂ ਮਿਲਿਆ ਕੱਖ ਨਹੀਂ ਤੇ ਚੌਧਰ ਪੁਣਾ ਵੀ ਗਿਆ ਆਪਣੇ ਬੱਚੇ ਲੈ ਕੇ ਬੇਟੀ ਸੀ ਇਹਦੀ ਇੱਕ ਤੇ ਬਾਰ ਬਾਰ ਪਿੰਡ ਤੋਂ ਜਾ ਕੇ ਦਿਹਾੜੀਆਂ ਕਰ ਕਰਕੇ ਮਾੜਾ ਮੋਟਾ ਲੱਕੜਾਂ ਕੱਟ ਕੱਟ ਕੇ ਗੁਜ਼ਾਰਾ ਕਰਨ ਲੱਗ ਗਿਆ ਸੀ ਏਦਾਂ ਦਾ ਹਾਲ ਪਰ ਉਹਨੇ ਸਮਝੌਤਾ ਨਹੀਂ ਕੀਤਾ ਜਦੋਂ ਗੱਲ ਸਮਝ ਚ ਆ ਜਾਂਦੀ ਹੈ ਨਾ, ਨੁਕਤੇ ਸਮਝ ਵਿੱਚ ਆ ਜਾਂਦੇ ਹੈ, ਫਿਰ ਬੰਦਾ ਕੁਰਬਾਨ ਹੋ ਸਕਦਾ, ਸੋਚ ਨਹੀਂ ਛੱਡ ਸਕਦਾ। ਹੁਣ ਸਾਨੂੰ ਕੋਈ ਬੰਦਾ ਕਵੇ ਵੀ ਕਿਸੇ ਬਾਬੇ ਦੇ ਪੈਰ ਧੋ ਕੇ ਪੀ ਵੱਢੇ ਜਾਈਏ, ਕਿਵੇਂ ਪੀ ਜਾਂਗੇ ਆਪਾਂ? ਜਦੋਂ ਸਮਝ ਆ ਜਾਏ ਗੱਲ, ਫਿਰ ਕਿਵੇਂ ਚੱਲਿਆ ਜਾਊਗਾ? ਜਿੱਦੇ ਦਿਮਾਗ 'ਚ ਵੜ ਜੇ ਗੱਲ ਚੰਗੀ ਤਰ੍ਹਾਂ, ਫਿਰ ਅਗਲਾ ਕਵੇ ਵੀ ਟੇਕ ਮੱਥਾ ਕਵਰ ਤੇ, ਐਂ ਕਿਵੇਂ ਟੇਕ ਦੂ ਅਗਲਾ? ਜਿੱਦੇ ਸਮਝ 'ਚ ਆ ਜਾਂਦੀ ਹੈ, ਮੁੜ ਕੇ ਨਹੀਂ ਫਿਰ ਅਗਲਾ ਪਿੱਛੇ ਮੁੜ ਕੇ ਵੇਖਦਾ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੀ ਜਾਤਾ ਸਾਈ, ਉਹ ਮੁੜ ਕੇ ਫਿਰ ਪਿੱਛੇ ਨਹੀਂ ਵੇਖਦੇ। ਜੇ ਇੱਕ ਵਾਰੀ ਲਗਨ ਲੱਗ ਜਾਏ, ਇੱਕ ਵਾਰੀ ਇਸ ਪਾਸੇ ਮਨ ਲੱਗ ਜਾਏ, ਫਿਰ ਬੰਦਾ ਪਰਵਾਹ ਨਹੀਂ ਕਰਦਾ। ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ, ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ, ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ, ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ, ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ, ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ, ਜੋ ਕੁਝ ਗੁਰਬਾਣੀ ਆਖੇ ਸੋਈ ਸੋਈ ਕਰਿਆ ਕਰ ਤੂੰ, ਲੋਕੀ ਤੈਨੂੰ ਤੋੜਨਗੇ ਸਤਿਗੁਰ ਵੱਲੋਂ ਮੋੜਨਗੇ, ਲੋਕੀ ਤੈਨੂੰ ਤੋੜਨਗੇ ਸਤਿਗੁਰ ਵੱਲੋਂ ਮੋੜਨਗੇ, ਲੋਕੀ ਤੈਨੂੰ ਤੋੜਨਗੇ ਸਤਿਗੁਰ ਵੱਲੋਂ ਮੋੜਨਗੇ, ਲੋਕੀ ਤੈਨੂੰ ਤੋੜਨਗੇ ਸਤਿਗੁਰ ਵੱਲੋਂ ਮੋੜਨਗੇ, ਲੋਕੀ ਤੈਨੂੰ ਤੋੜਨਗੇ ਸਤਿਗੁਰ ਵੱਲੋਂ ਮੋੜਨਗੇ, ਲੋਕੀ ਤੈਨੂੰ ਤੋੜਨਗੇ ਸਤਿਗੁਰ ਵੱਲੋਂ ਮੋੜਨਗੇ, ਵੇੜਾ ਫਿਰ ਹੱਥ ਨਹੀਂ ਆਉਣਾ, ਵੇਲਾ ਫਿਰ ਹੱਥ ਨਹੀਂ ਆਉਣਾ, ਆਲਸ ਨਾ ਕਰਿਆ ਕਰ, ਵੇਲਾ ਫਿਰ ਹੱਥ ਨਹੀਂ ਆਉਣਾ, ਆਲਸ ਨਾ ਕਰਿਆ ਕਰ, ਵੇਲਾ ਫਿਰ ਹੱਥ ਨਹੀਂ ਆਉਣਾ, ਆਲਸ ਨਾ ਕਰਿਆ ਕਰ, ਵੇਲਾ ਫਿਰ ਹੱਥ ਨਹੀਂ ਆਉਣਾ, ਆਲਸ ਨਾ ਕਰਿਆ ਕਰ, ਵੇਲਾ ਫਿਰ ਹੱਥ ਨਹੀਂ ਆਉਣਾ, ਆਲਸ ਨਾ ਕਰਿਆ ਕਰ, ਵੇਲਾ ਫਿਰ ਹੱਥ ਨਹੀਂ ਆਉਣਾ, ਆਲਸ ਨਾ ਕਰਿਆ ਕਰ ਤੂੰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ, ਸਤਿਗੁਰ ਦੇ ਪਿਆਰਿਆ ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ, ਸਤਿਗੁਰ ਦੇ ਪਿਆਰਿਆ ਮਰਨੋਂ ਨਾ ਡਰਿਆ ਕਰ ਤੂੰ, ਜੋ ਕੁਝ ਗੁਰਬਾਣੀ ਸੋਈ ਸੋਈ ਕਰਿਆ ਕਰ, ਸਤਿਗੁਰ ਦੇ ਰਾਹ ਤੇ ਚੱਲ ਭਾਈ, ਜੇ ਤੁਰਨਾ ਹੈ ਸ਼ੱਕ ਕੋਈ ਨੀ ਹੈ, ਇਹਦੇ ਚ ਸ਼ੱਕ ਕੋਈ ਨੀ ਪਿਆਰੇ। ਜਿਵੇਂ ਮਾਤਾ ਨੇ ਕਿਹਾ ਸੀ ਨਾ ਸਾਹਿਬਜ਼ਾਦਿਆਂ ਨੂੰ, ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਿਸਾਲ, ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ, ਸੌਖਾ ਥੋੜਾ ਖੰਡੇ ਦੀ ਧਾਰ ਤੇ ਤੁਰਨਾ ਨਹੀਂ ਪਈ, ਭਾਵ ਕਿ ਇੰਨਾ ਔਖਾ ਹੈ ਖੰਡੇ ਦੀ ਧਾਰ ਤੇ ਤੁਰਨਾ, ਤੁਰਨ ਜਿੰਨਾ ਔਖਾ ਹੈ ਇਸ ਰਾਹ ਤੇ ਤੁਰਨਾ। ਵਾਲ ਤੋਂ ਬਰੀਕ ਹੈ ਕਹਿੰਦੇ ਵਾਲੋਂ ਨਿੱਕੀ ਖੰਡਿਓਂ ਤਿੱਖੀ ਇਹ ਰਾਹ ਜਿਹੜਾ ਵਾਲ ਤੇ ਤੁਰਨਾ ਕਿੰਨਾ ਔਖਾ ਤੁਰ ਸਕਦਾ ਕੋਈ ਬੜਾ ਔਖਾ ਕਹਿੰਦੇ ਇੰਨਾ ਹੀ ਔਖਾ ਹੈ ਇਸ ਰਾਹ ਤੇ ਤੁਰਨਾ ਪਰ ਮਨ ਕਾਇਮ ਕਰੀਏ ਹੈਣ ਵਿਰਲੇ ਨਾਹੇ ਕਣੇ ਬਹੁਤੇ ਨਹੀਂ ਪਰ ਵਿਰਲੇ ਵਿਰਲੇ ਹੈ ਜਿਹੜੇ ਇਸ ਰਾਹ ਤੇ ਤੁਰ ਸਕਦੇ ਤੇ ਕਹਿੰਦੇ ਉਹ ਛੱਡ ਕੇ ਸਾਰਾ ਕੁਝ ਗਰੀਬੀ ਆ ਗਈ ਕਹਿੰਦੇ ਤਾਂ ਵੀ ਕੋਈ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਖੇਡ ਏਦਾਂ ਦੀ ਬਣੀ ਗਰੀਬੀ ਵਿੱਚ ਆ ਗਿਆ ਕਹਿੰਦੇ ਗੁਰੂ ਸਾਹਿਬ ਨੇ ਵੀ ਫਿਰ ਘੱਟ ਨਹੀਂ ਕੀਤੀ ਪਰਖਣ ਲਈ ਕਹਿੰਦੇ ਮਹਾਰਾਜ ਨੇ ਇੱਕ ਸੇਵਾਦਾਰ ਭੇਜਿਆ ਕਹਿੰਦੇ ਜਾਓ ਉਹਨੂੰ ਕਹੋ ਵੀ 20 ਰੁਪਈਏ ਦਸਵੰਦ ਉਹਨਾਂ ਵੇਲਿਆਂ ਦਾ 20 ਰੁਪਈਏ ਉਹਨਾਂ ਵੇਲਿਆਂ ਦੇ ਹੁਣ ਗੁਰੂ ਸਾਹਿਬ ਕੀ ਵੇਖਦੇ ਆ ਸਮਝਦੇ ਆ ਇਹ ਉਹ ਵੇਖਦੇ ਇਰਾਦੇ ਕਿੱਥੇ ਕੁ ਤੱਕ ਅਸੀਂ ਕੁਰਬਾਨ ਹੋ ਸਕਦੇ ਹਾਂ ਜਿਹਨੂੰ ਕੋਈ ਜ਼ਿੰਮੇਵਾਰੀਆਂ ਦੇਣੀਆਂ ਹੁਣ ਪਰਖਣੇ ਚਾਹੀਦੇ ਵੀ ਹੈ ਸਾਡੀਆਂ ਨਲਾਇਕੀਆਂ ਇਹ ਹੈ ਅਸੀਂ ਪਰਖਦੇ ਨਹੀਂ ਜ਼ਿੰਮੇਵਾਰੀਆਂ ਜਿਹਨੂੰ ਵੀ ਦੇਣੀਆਂ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਓਨਾ ਹੀ ਪਰਖਣਾ ਚਾਹੀਦਾ ਪਰਖ ਕੇ ਬੰਦਾ ਜਦੋਂ ਪਾਸ ਹੋਵੇ ਫਿਰ ਉਹਨੂੰ ਕਿਸੇ ਲਾਓ ਡਿਊਟੀ ਉਹਦੀ ਐਵੇਂ ਨਾ ਲਾ ਦਿਓ ਐਵੇਂ ਨਾ ਸਰੂਪਾ ਦੇ ਦਿਓ ਚੱਕ ਕੇ ਵੀ ਬੜੇ ਬੱਲੇ ਬੱਲੇ ਵੀ ਨਹੀਂ ਏਦਾਂ ਨਹੀਂ ਪਹਿਲਾਂ ਕਰ ਲੈਣ ਦਿਓ ਵੇਖ ਲਿਓ ਪਹਿਲਾਂ ਹੀ ਨਹੀਂ ਜ਼ਿੰਮੇਵਾਰੀ ਦੇ ਦੇ ਕਹਿੰਦੇ 20 ਰੁਪਈਏ ਦਸਵੰਦ ਭੇਜ ਬੇਨਤੀ ਕਰਾਂਗਾ ਪਿਆਰਿਓ ਵੀ 20 ਮਿੰਟ ਰਹਿੰਦੇ ਆ ਚਾਰ ਵੱਜਣ ਚ 20 ਮਿੰਟ ਰਹਿੰਦੇ ਆ ਤੇ ਆਪਾਂ 15 ਕੁ ਮਿੰਟ ਵਿੱਚ ਸਮਾਪਤੀ ਕਰ ਦਿਆਂਗੇ ਟਕਾ ਬਣਾ ਕੇ ਰੱਖਿਓ ਹਿਲਜੁਲ ਨਾ ਹੋਵੇ ਹੁਣ ਖਿਆਲ ਰੱਖਿਓ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਹੈ ਵੀ 15 ਕੁ ਮਿੰਟ ਟਕਾ ਰੱਖਿਓ ਕਿਉਂਕਿ ਵਿੱਚ ਵਿੱਚ ਮੈਂ ਨਾ ਦੋ ਚਾਰ ਹਿਲਜੁਲ ਜੀ ਦੇਖੀ ਹੈ ਤਾਂ ਕਹਿ ਰਿਹਾ ਇਹ ਗੱਲ ਸਟੇਜ ਤੋਂ ਸੋ ਖਿਆਲ ਰੱਖਿਓ ਗੱਲ ਕੀ ਕਰਦੇ ਸੀ ਬਈ ਭਾਈ ਮੰਝ 20 ਰੁਪਈਏ ਕਹਿੰਦੇ ਭੇਜੋ ਇੱਕ ਸਿੱਖ ਭੇਜਿਆ ਉਹ ਸਿੱਖ ਨੇ ਆ ਕੇ ਜਦੋਂ ਉਹਦੀ ਮਾਲੀ ਹਾਲਤ ਵੇਖੀ ਵੀ ਇਹ ਤੇ ਬਾਹਲਾ ਹੀ ਗਰੀਬ ਹੈ ਛੱਪਰੀ ਵਿੱਚ ਰਹਿੰਦਾ ਦਿਹਾੜੀਆਂ ਕਰਦਾ 20 ਰੁਪਈਏ ਕਿੱਥੇ ਦਊਏ ਹੁਣ 20 ਰੁਪਈਏ ਅੱਜ ਦੇ 20,000 ਵਰਗੇ ਹੈ ਵੱਡੀ ਰਕਮ ਹੈ ਇਹਨੂੰ ਇੱਕਦਮ 20 ਰੁਪਈਏ ਦਊ ਕਿੰਦਾ ਹੈ 20,000 ਤੋਂ ਵੀ ਜ਼ਿਆਦਾ ਵੱਡੀ ਰਕਮ ਸੀ ਅੱਜ ਦੇ ਹਿਸਾਬ ਨਾਲ ਸੋਚੀਏ ਉਹ ਕਹਿੰਦੇ ਵੀ ਕਮਾ ਕਿੰਨਾ ਉਹਨੇ ਕਿਹਾ ਕਹਿੰਦਾ ਗੁਰੂ ਸਾਹਿਬ ਨੇ ਤੇਰੇ ਲਈ ਚਿੱਠੀ ਭੇਜੀ ਹੈ ਵਿੱਚ ਲਿਖਿਆ ਵੀ 20 ਰੁਪਈਏ ਦਸਵੰਦ ਭੇਜ ਵੀ ਯਾਰ ਮੈਨੂੰ ਤੇਰਾ ਹਾਲ ਵੇਖ ਕੇ ਤੇਰੇ ਤੇ ਤਰਸ ਆਉਂਦਾ ਰਹਿਣ ਦੇ ਛੱਡ ਪਰੇ ਗੁਰੂ ਸਾਹਿਬ ਦੇ ਐਵੇਂ ਹੀ ਪਰਖਦੇ ਹੋ ਜਾਣ ਕੇ ਉਹ ਵੀ ਇਹੋ ਜਿਹਾ ਵੇਖਦੇ ਆ ਉਹ ਕਹਿੰਦਾ ਐਵੇਂ ਨਹੀਂ ਪਰਖਦੇ ਇਹ ਗੁਰੂ ਸਾਹਿਬ ਨੇ ਜੇ ਕਿਹਾ ਤੇ ਕਰਕੇ ਪ੍ਰਬੰਧ ਅਸੀਂ ਦੇਵਾਂਗੇ ਤੈਨੂੰ ਤੇ ਇੱਕ ਜਗ੍ਹਾ ਜਾ ਕੇ ਫਿਰ ਇੱਥੇ ਇੱਕ ਨੇੜੇ ਸੇਠ ਹੈ ਕਹਿੰਦੇ ਉਹ ਸੇਠ ਨੂੰ ਜਾ ਕੇ ਮਿਲਿਆ ਉਹ ਗਰੀਬ ਉਹ ਸੇਠ ਦਾ ਬੱਚਾ ਕੋਈ ਨਹੀਂ ਪਰਿਵਾਰ ਕੋਈ ਨਹੀਂ ਤੇ ਬਿਮਾਰੀ ਉਹਨੂੰ ਭੈੜੀ ਲੱਗੀ ਹੈ ਉਹਨੂੰ ਰੋਟੀ ਪਾਣੀ ਖਵਾਉਣਾ ਉਹਦੇ ਕੱਪੜੇ ਲੀੜੇ ਸਾਫ਼ ਕਰਨੇ ਉਹਦੀ ਸੇਵਾ ਕਰਨ ਲਈ ਕੋਈ ਨੇੜੇ ਨਹੀਂ ਲੱਗਦਾ ਕਿਉਂਕਿ ਰੋਗ ਬੜਾ ਭੈੜਾ ਉਹਨੂੰ ਤੇ ਇਹਦੀ ਘਰ ਵਾਲੀ ਕਹਿੰਦੀ ਜੀ ਕੋਈ ਗੱਲ ਨਹੀਂ ਮੈਂ ਉਹਦੀ ਸੇਵਾ ਕਰ ਲੂੰ ਉਹਦੇ ਤੋਂ 20 ਰੁਪਈਏ ਲੈ ਕੇ ਤੁਸੀਂ ਦੇ ਦਿਓ ਮੈਂ ਸਾਰੀ ਜ਼ਿੰਦਗੀ ਉਹਦੀ ਸੇਵਾ ਕਰਨ ਲਈ ਤਿਆਰ ਹਾਂ ਮੈਂ ਉਹਦਾ ਗੰਦ ਮੰਦ ਵੀ ਚੱਕੂ ਉਹਨੂੰ ਰੋਟੀ ਵੀ ਪਕਾ ਕੇ ਦਊਂ ਲੋਕੀ ਉਹਦੇ ਤੇ ਨੇੜੇ ਨਹੀਂ ਜਾਂਦੇ ਵੀ ਉਹਨੂੰ ਛੂਤ ਦਾ ਰੋਗ ਨਾ ਲੱਗ ਜਾਏ ਕਿਤੇ ਪਰ ਮੈਨੂੰ ਪਰਵਾਹ ਨਹੀਂ ਆਪਾਂ 20 ਰੁਪਈਏ ਦਿਓ ਚਲੋ ਜੀ ਉੱਥੇ ਜਾ ਕੇ ਉਹਨੇ ਉਹ ਸੇਠ ਨਾਲ ਗੱਲ ਕੀਤੀ ਸੇਠ ਜੀ ਇਹ ਤੁਹਾਡੀ ਸੇਵਾ ਕਰਦਿਆ ਗੁਰੂ ਕਹਿੰਦਾ ਮੈਨੂੰ ਰੋਗ ਭੈੜਾ ਹੈ ਮੇਰੇ ਨੇੜੇ ਨਹੀਂ ਕੋਈ ਆਉਂਦਾ ਪੈਸਾ ਮੇਰੇ ਕੋਲ ਹੈ ਪਰ ਮੇਰੇ ਕੋਈ ਸੇਵਾ ਨਹੀਂ ਕਰਦਾ ਮੇਰੀ ਆ ਕੇ ਉਹ ਕਹਿੰਦੇ ਇਹ ਕਰੂ ਇਹ ਤਿਆਰ ਹੈ ਮੇਰੇ ਘਰ ਵਾਲੀ ਵੀ ਮੈਨੂੰ ਲੱਗ ਜੂ ਬਿਮਾਰੀ ਤਾਂ ਵੀ ਕੋਈ ਨਹੀਂ ਪਰ ਤੁਸੀਂ 20 ਰੁਪਈਏ ਦੇ ਦਿਓ ਸਾਨੂੰ ਲੋੜ ਬਹੁਤ ਹੈ ਚਲੋ ਜੀ 20 ਰੁਪਈਏ ਉਦੋਂ ਦੇ ਮਿਲੇ ਉਹ ਲੈ ਕੇ ਜਦੋਂ ਸਿੱਖ ਮੁੜ ਗਿਆ ਥੋੜੇ ਚਿਰ ਬਾਅਦ ਫੇਰ ਅਜੇ ਥੋੜਾ ਜਿਹਾ ਟਾਈਮ ਲੰਘਿਆ 2-4 ਮਹੀਨਿਆਂ ਵਿੱਚ ਫੇਰ ਆ ਗਿਆ ਉਹ ਸਿੱਖ ਨੂੰ ਭੇਜਿਆ ਕਹਿੰਦੇ ਮਹਾਰਾਜ ਨੇ ਨਾ ਤੇਰੇ ਲਈ ਫੇਰ ਚਿੱਠੀ ਭੇਜੀ ਹੈ ਪਰ ਪਹਿਲਾਂ 20 ਰੁਪਈਏ ਦੇ ਫੇਰ ਮਿਲੂ ਉਹ ਕਹਿੰਦਾ ਯਾਰ ਫੇਰ ਗੁਰੂ ਸਾਹਿਬ ਨੇ ਚਿੱਠੀ ਮੈਨੂੰ ਯਾਦ ਕੀਤਾ ਕਹਿੰਦੇ ਹਾਂ ਚਾਹ ਚੜ੍ਹ ਕੇ ਕਹਿੰਦੇ ਹੁਣ 20 ਰੁਪਈਏ ਕਿੱਥੋਂ ਦੇਗਾ ਮਹਾਰਾਜ ਦੀ ਤਾਂ ਮੈਨੂੰ ਐਂ ਲੱਗਦਾ ਵੀ ਤੇਰੇ ਨਾਲ ਵੈਸੇ ਹੀ ਖਾਰ ਖਾਂਦੇ ਨੇ ਮਹਾਰਾਜ ਤੈਨੂੰ ਜਾਣ ਕੇ ਉਹ ਕਹਿੰਦਾ ਐਂ ਨਾ ਕਹਿ ਮੇਰਾ ਭਲਾ ਹੋ ਰਿਹਾ ਕੋਈ ਗੱਲ ਹੋਰ ਪਕਾਇਆ ਜਾ ਰਿਹਾ ਕਹਿੰਦਾ ਫਿਕਰ ਨਾ ਕਰ ਲਓ ਜੀ ਉਹਨੇ 20 ਰੁਪਏ ਫਿਰ ਨਾ ਇੱਕੋ ਦੀ ਲੜਕੀ ਦਾ ਰਿਸ਼ਤਾ ਮੰਗਦੇ ਨੇ ਕਿਤੇ ਉਹ ਰਿਸ਼ਤੇ ਮੰਗਦੇ ਜਿਹੜਾ ਪਰਿਵਾਰ ਮੰਗਦਾ ਉਹਨਾਂ ਦਾ ਤਰਲਾ ਲਿਆ ਵੀ ਅਸੀਂ ਆਪਣੀ ਬੱਚੀ ਦਾ ਰਿਸ਼ਤਾ ਕਰਨ ਵਾਸਤੇ ਤਿਆਰ ਹਾਂ ਤੇ 20 ਰੁਪਏ ਤੁਸੀਂ ਸਾਨੂੰ ਦੇ ਦਿਓ ਸਕੀਰੀ ਕਰਕੇ ਰਿਸ਼ਤੇਦਾਰੀ ਕਰਕੇ ਤੇ ਅਸੀਂ ਤੁਹਾਡੇ 20 ਰੁਪਏ ਤੁਹਾਨੂੰ ਦੋ ਦੋ ਚਾਰ ਚਾਰ ਕਰਕੇ ਹੌਲੀ ਹੌਲੀ ਅਸੀਂ ਮੋੜ ਦਿਆਂਗੇ ਲੜਕੀ ਦਾ ਨਾਤਾ ਕੀਤਾ ਰਿਸ਼ਤਾ ਕੀਤਾ ਉਹਨਾਂ ਤੋਂ 20 ਰੁਪਏ ਫਿਰ ਇਹਨਾਂ ਨੇ ਉਹ 20 ਰੁਪਏ ਦਿੱਤੇ ਚਿੱਠੀ ਪੜ੍ਹੀ ਤੇ ਵਿੱਚ ਲਿਖਿਆ ਮੰਝ ਜਿਹੜਾ ਕੰਮ ਕਰਦਾ ਛੱਡ ਕੇ ਆ ਗਿਆ ਇਹ ਸਾਰਾ ਕੁਝ ਛੱਡ ਕੇ ਕਹਿੰਦੇ ਫਿਰ ਅੰਮ੍ਰਿਤ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਇਹ ਗੁਰੂ ਸਾਹਿਬ ਜਾਣਦੇ ਆ ਵੀ ਜ਼ਿੰਮੇਵਾਰੀ ਵੱਡੀ ਲਾਉਣੀ ਹੈ ਪਰਖ ਕੇ ਜੇ ਕਿਤੇ ਉਹਨੂੰ ਪ੍ਰਚਾਰਕ ਥਾਪਣਾ ਡਿਊਟੀ ਲਾਉਣੀ ਹੈ ਪਰਖ ਕੇ ਤੇ ਮੈਂ ਮੰਨਦਾ ਇਸ ਗੱਲ ਨੂੰ ਵੀ ਚਾਹੀਦਾ ਹੀ ਇਦਾਂ ਕਰਨਾ ਇਦਾਂ ਨਹੀਂ ਜੇ ਕਿਸੇ ਨੂੰ ਕੋਈ ਜ਼ਿੰਮੇਵਾਰੀ ਦੇਣੀ ਹੈ ਤੇ ਪਹਿਲਾਂ ਵੇਖ ਲਈਏ ਵੀ ਕਿੰਨੇ ਕੁ ਪਾਣੀ 'ਚ ਕਿੱਥੇ ਤੱਕ ਕੁਰਬਾਨ ਹੋ ਸਕਦਾ ਇਹ ਆਪਾਂ ਵਾਰਨ ਵਾਲਾ ਹੈ ਇਹ ਕੁਰਬਾਨ ਕਰ ਸਕਦਾ ਇਹ ਲਟਾਉਣ ਆਇਆ ਕਿ ਲੈਣ ਆਇਆ ਇਹਦਾ ਇਰਾਦਾ ਕੀ ਹੈ ਭਲਾ ਇਰਾਦੇ ਦਾ ਪਤਾ ਹੀ ਫੇਰ ਲੱਗਣਾ ਵੀ ਕਿੰਨਾ ਕੁ ਕੁਰਬਾਨ ਹੋ ਸਕਦਾ ਹੈ ਬੰਦਾ ਉੱਤੋਂ ਉੱਤੋਂ ਵੇਖ ਕੇ ਤੇ ਗੱਲਾਂ ਤੇ ਆ ਕੇ ਐਂ ਕਰਦੇ ਨੇ ਸਾਰੇ ਵੀ ਮਹਾਰਾਜ ਤਨ ਵੀ ਤੁਹਾਡਾ ਮਨ ਵੀ ਤੁਹਾਡਾ ਧਨ ਵੀ ਤੁਹਾਡਾ ਅਸੀਂ ਤੇ ਤੁਹਾਡੇ ਹੀ ਹਾਂ ਜੀ ਸਭ ਕੁਝ ਤੁਹਾਡਾ ਹੈ ਤੇ ਸਾਰੇ ਹੀ ਕਹਿੰਦੇ ਸੀ ਪਰ ਪਰਖੇ ਬਿਨਾ ਜ਼ਿੰਮੇਵਾਰੀ ਕਿੱਦਾਂ ਦੇ ਦਈਏ ਜੇ ਗੁਰੂ ਸਾਹਿਬ ਨੇ ਪਰਖਿਆ ਤੇ ਬੜੀ ਜ਼ਰੂਰੀ ਚੀਜ਼ ਹੈ ਇਹ ਚਾਹੀਦਾ ਹੀ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ ਰਾਮ ਕਸੌਟੀ ਸੋਸ ਹੈ ਜੋ ਮਰਜੀਵਾ ਹੋਏ ਸੋ ਕੱਚਿਆਂ ਨੇ ਝੜ ਜਾਣਾ ਹੁੰਦਾ ਪੱਕਾ ਹੀ ਖੜਦਾ ਫਿਰ ਨਾਲ ਤੁਰਨ ਵੇਲੇ ਤੇ ਉਹ ਤੋਂ ਪਹਿਲਾਂ ਪਹਿਲਾਂ ਹੀ ਪਰਖ ਲੈ ਜਾਣ ਤੇ ਚੰਗਾ ਹੈ ਬੰਦੇ ਪਰਖ ਲੈ ਜਾਣ ਤੇ ਚੰਗਾ ਹੀ ਚੰਗਾ ਹੈ ਨਹੀਂ ਤੇ ਰਾਹ ਚ ਡੋਪਣਗੇ ਗੰਦ ਇਕੱਠਾ ਕਰਕੇ ਗੰਦਮੰਦ ਤੂੰ ਤੁਰ ਤੁਰ ਪੈ ਨਾਲ ਇਹ ਤੇਰਾ ਰਾਹ ਚ ਬੇੜਾ ਗਰਕ ਕਰ ਦੇਣਗੇ ਇਹਦੇ ਨਾਲੋਂ ਚੰਗਾ ਪਹਿਲਾਂ ਹੀ ਪਰਖੇ ਹੋਏ ਹੋਣ ਬੰਦੇ ਕੱਲਾ ਕੱਲਾ ਬੰਦਾ ਪਹਿਲਾਂ ਹੀ ਪਰਖਿਆ ਹੋਇਆ ਹੋਵੇ ਨਹੀਂ ਤੇ ਰਾਹ ਚ ਖਰਾਬ ਕਰਨਗੇ ਲਓ ਜੀ ਕਹਿੰਦੇ ਚਿੱਠੀ ਪੜ੍ਹੀ ਮਹਾਰਾਜ ਕਹਿੰਦੇ ਜਿਹੜਾ ਕੰਮ ਕਰਦਾ ਆ ਜਾ ਭਾਈ ਛੱਡ ਕੇ ਲਓ ਜੀ ਉੱਥੇ ਸਭ ਕੁਝ ਛੱਡ ਕੇ ਘਰ ਵਾਲੀ ਉੱਥੇ ਸੇਵਾ ਕਰਦੀ ਹੈ ਲੜਕੀ ਦਾ ਰਿਸ਼ਤਾ ਕਰਕੇ ਚਲੋ ਇਹ ਹੁਣ ਆਪ ਗੁਰੂ ਸਾਹਿਬ ਕੋਲ ਆਇਆ ਜਦੋਂ ਐ ਆਇਆ ਮਿਲਣ ਮਿਲਣ ਲੱਗਿਆ ਕਹਿੰਦੇ ਗੁਰੂ ਸਾਹਿਬ ਨੇ ਮੂੰਹ ਹੀ ਪਰੇ ਨੂੰ ਕਰ ਲਿਆ ਇਹਦੇ ਨੂੰ ਬੁਲਾਇਆ ਹੀ ਨਹੀਂ ਹੁਣ ਸਾਡੇ ਵਰਗਾ ਤੇ ਇੰਨੇ ਚ ਪਿੱਟ ਖਲਾਉਣਾ ਸੀ ਉਹਨੇ ਉਹਨਾਂ ਸਾਸੀ ਕਹਿਣਾ ਸੀ ਵੀ ਸਾਰਾ ਕੁਝ ਲੁਟਾ ਕੇ ਆ ਗਿਆ ਲੈ ਮੂੰਹ ਪਰੇ ਨੂੰ ਕਰ ਲਿਆ ਵੀ ਵੇਖਦੇ ਲਓ ਮੇਰੇ ਕੰਨੀ ਹੁਣ ਮੈਨੂੰ ਸਰੋਪਾ ਦਿਓ ਮੇਰਾ ਸਤਿਕਾਰ ਕਰੋ ਆਏ ਦਾ ਮੇਰੀ ਪੁੱਛ ਪਰਤੀ ਦੀ ਕੋਈ ਨਹੀਂ ਇੱਥੇ ਅਸੀਂ ਇੰਨਾ ਕੁਝ ਕਰਦੇ ਫਿਰਦੇ ਹਾਂ ਇਹ ਕਹਿੰਦਾ ਨਹੀਂ ਅਜੇ ਵੀ ਕੱਚੇ ਹੋਵਾਂਗੇ ਕਿਤੇ ਨਾ ਕਿਤੇ ਸਾਡੀ ਕੋਈ ਕਮੀ ਹੈ ਕੱਚਾ ਹੋਊ ਅਜੇ ਕਿਤੇ ਹੋਰ ਵੇਖ ਲੈਣ ਦਿਓ ਸੇਵਾ ਲੱਗ ਪਿਆ ਕਰ ਕਹਿੰਦੇ ਲੰਗਰਾਂ ਵਿੱਚ ਸੇਵਾ ਕਰਿਆ ਕਰੇ ਭੱਜ ਭੱਜ ਕੇ ਡਿਊਟੀ ਕਰੇ ਲੱਕੜਾਂ ਲੈ ਕੇ ਆਇਆ ਕਰੇ ਜੰਗਲ ਚੋਂ ਲੱਕੜਾਂ ਕੱਟ ਕੇ ਲਿਆਇਆ ਕਰੇ ਔਖਾ ਕੰਮ ਕਰਾਂਗੇ ਸੇਵਾ ਉਹ ਕਰੀਏ ਜਿਹੜੀ ਔਖੀ ਹੋਵੇ ਜੰਗਲ 'ਚ ਜਾਇਆ ਕਰੇ ਲੱਕੜਾਂ ਕੱਟ ਕੇ ਲਿਆਇਆ ਕਰੇ ਤੇ ਇੱਕ ਦਿਨ ਗੁਰੂ ਸਾਹਿਬ ਪੁੱਛਦੇ ਐ ਉਹ ਸਿੱਖ ਨੂੰ ਪੁੱਛਦੇ ਆ ਵੀ ਇਹ ਕੰਮ ਕੀ ਕਰਦਾ ਕਹਿੰਦੇ ਲੱਕੜਾਂ ਕੱਟ ਕੇ ਲਿਆਉਂਦਾ ਉਹ ਸਿੱਖ ਨੂੰ ਕਹਿੰਦੇ ਰੋਟੀ ਕਿਤੇ ਖਾਂਦਾ ਹੈ ਕਹਿੰਦੇ ਲੰਗਰ ਚੋਂ ਕਹਿੰਦੇ ਜਿੰਨਾ ਕੁ ਕਰਦਾ ਉਹਨਾਂ ਕੁ ਖਾ ਪੀ ਜਾਂਦਾ ਸੇਵਾ ਕਾਹਦੀ ਇਹਦੀ ਉਹ ਬੰਦਾ ਫੇਰ ਗਿਆ ਉਹਦੇ ਕੋਲ ਕਹਿੰਦਾ ਯਾਰ ਮਹਾਰਾਜ ਮੈਨੂੰ ਲੱਗਦਾ ਲੱਗਦੀ ਤੇਰੇ ਨਾਲ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਅੱਜ ਕਹਿੰਦੇ ਵੀ ਜਿੰਨਾ ਕੁ ਕਰਦਾ ਉਹਨਾਂ ਕੁ ਖਾ ਪੀ ਜਾਂਦਾ ਉਹ ਵੀ ਵਿੱਚ ਇਹੋ ਜਿਹਾ ਹੋਣਾ ਨਾ ਵਿੱਚ ਹੁੰਦੇ ਨੇ ਇਹਦੇ ਵੀ ਵਿੱਚ ਤੇ ਲੱਗਦਾ ਐ ਇਹਦੇ ਨਾਲ ਤਾਂ ਤੂੰ ਘਰੇ ਹੀ ਚੰਗਾ ਸੀ ਕਿੱਥੇ ਚੌਧਰੀ ਕਿੱਡੀ ਟੌਰ ਸੀ ਤੇਰੀ ਤੇਰੇ ਨਾਲ ਐ ਕਿਉਂ ਕਰਤਾ ਇਹਨਾਂ ਨੇ ਉਹ ਕਹਿੰਦਾ ਵੀ ਕੋਈ ਨਹੀਂ ਭਾਈ ਮੇਰੀ ਕੋਈ ਪਰਖ ਹੈ ਅਜੇ ਵੀ ਕੱਚੇ ਆ ਅਸੀਂ ਕੋਈ ਨਹੀਂ ਤੂੰ ਐ ਨਾ ਕਹਿ ਐ ਕਿਹਾ ਮਾਰਗ ਦੇ ਕਹਿੰਦੇ ਐ ਕਿਹਾ ਵੀ ਜਿੰਨਾ ਕੁ ਕਰਦਾ ਉਹਨਾਂ ਕੁ ਖਾ ਪੀ ਜਾਂਦਾ ਹੈ ਕਹਿੰਦੇ ਅੱਜ ਤੋਂ ਬਾਅਦ ਨਹੀਂ ਖਾਂਦੇ ਲੰਗਰ ਚ ਇਹਨੇ ਨਹੀਂ ਰੋਟੀ ਖਾਧੀ ਮੁੜ ਕੇ ਕਈ ਦਿਨ ਲੰਘ ਗਏ ਮਾਰਗ ਕਹਿੰਦੇ ਵੀ ਆ ਕੰਮ ਬਹੁਤ ਕਰਦਾ ਕਹਿੰਦੇ ਉਹਨੂੰ ਕਹਿੰਦੇ ਅੱਛਾ ਕੰਮ ਤੇ ਕਰਦਾ ਖਾਂਦਾ ਕਿੱਥੇ ਹੈ ਕਹਿੰਦਾ ਜੀ ਉਹ ਜਿਹੜਾ ਬਚਿਆ ਖੁਚਿਆ ਜਿਹਾ ਹੁੰਦਾ ਉਹ ਉੱਥੇ ਜਿਹੜਾ ਲੋਕੀ ਜਿੱਥੇ ਭਾਂਡੇ ਧੋਂਦੇ ਐ ਉੱਥੇ ਉੱਥੋਂ ਹੀ ਨਾਲੇ ਤੇ ਭਾਂਡੇ ਇਕੱਠੇ ਕਰ ਲੈਂਦਾ ਉਹਦੇ ਚੋਂ ਇਕੱਠਾ ਕਰਕੇ ਸਾਰਾ ਕਿਸੇ ਦਾ ਕੁਝ ਬਚਿਆ ਹੁੰਦਾ ਕਿਸੇ ਦਾ ਕੁਝ ਉਹ ਉਹੀ ਖਾ ਲੈਂਦਾ ਮਹਾਰਾਜ ਕਹਿੰਦੇ ਲੈ ਦੱਸ ਵੀ ਜਿਹੜਾ ਸੂਰਾਂ ਦੇ ਖਾਣ ਵਾਲਾ ਜਿਹੜਾ ਪਸ਼ੂਆਂ ਨੂੰ ਪਾਉਣਾ ਹੁੰਦਾ ਉਹ ਕਹਿੰਦੇ ਇਹ ਖਾ ਜਾਂਦਾ ਉਹ ਕਹਿੰਦਾ ਜਦੋਂ ਉਹ ਮਹਾਰਾਜ ਚਲੇ ਗਿਆ ਉਹ ਫੇਰ ਕਹਿੰਦਾ ਯਾਰ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਭੱਜ ਜਾ ਇੱਥੇ ਤੇਰੇ ਹੈ ਨਹੀਂ ਬੁੱਕਰ ਤੇ ਇੱਥੇ ਗੱਲ ਬਣਨੀ ਨਹੀਂ ਤੇਰੀ ਇੱਥੇ ਕੋਈ ਨਹੀਂ ਤੈਨੂੰ ਇਨਾਮ ਮਿਲਣ ਲੱਗੇ ਮਹਾਰਾਜ ਤੇ ਐਂ ਕਹਿੰਦੇ ਐ ਕਹਿੰਦਾ ਅੱਛਾ ਮੇਰੇ ਵਾਸਤੇ ਐ ਕਹਿੰਦੇ ਆ ਵੀ ਇਹ ਵੀ ਨਾ ਖਾਵਾਂ ਕਹਿੰਦਾ ਲੈ ਅੱਜ ਤੋਂ ਬਾਅਦ ਇਹ ਵੀ ਛੱਡਿਆ ਕਹਿੰਦੇ ਟੋਕਰੀਆਂ ਜੀਆਂ ਬਣਾਇਆ ਕਰੇ ਕਦੇ ਵਿਕ ਜੇ ਕਦੇ ਨਾ ਸਾਰਾ ਦਿਨ ਲੰਗਰ 'ਚ ਕੰਮ ਕਰਕੇ ਫਿਰ ਆਪਣਾ ਸਪੈਸ਼ਲ ਉਹ ਟੋਕਰੀ ਬਣਾ ਕੇ ਵਿਕ ਜਾਣੀ ਕਦੇ ਤੇ ਉਹਦੇ ਨਾਲ ਮਾੜੀ ਮੋਟੀ ਰੋਟੀ ਖਾ ਲੈਣੀ ਇੰਨਾ ਕਹਿੰਦੇ ਸੁੱਕ ਕੇ ਦੀਲਾ ਹੋ ਗਿਆ ਫਿਰ ਵੀ ਜੰਗਲ ਵਿੱਚੋਂ ਲੱਕੜਾਂ ਕੱਟਣ ਜਾਇਆ ਕਰੇ ਇੰਨਾ ਕਮਜ਼ੋਰ ਸੀ ਕਿ ਹਵਾ ਇੱਕ ਦਿਨ ਤੇਜ਼ ਆਈ ਫਿਰ ਵੀ ਗਿਆ ਲੱਕੜਾਂ ਕੱਟਣ ਗਿਆ ਅੱਖਾਂ 'ਚ ਪੈ ਗਿਆ ਘੱਟਾ ਜਾਂਦਾ ਕਿਸੇ ਪਾਸੇ ਹੋਰ ਹੈ ਜਾਣਾ ਹੋਰ ਹੈ ਹਵਾ ਖਿੱਚ ਕੇ ਹੋਰ ਪਾਸੇ ਲੈ ਗਈ ਖੂਹ ਦੇ ਕੋਲੋਂ ਲੰਘਿਆ ਲੰਘਣ ਅੱਖਾਂ 'ਚ ਘੱਟਾ ਪੈ ਗਿਆ ਖੂਹ ਦੇ ਵਿੱਚ ਡਿੱਗਿਆ ਜਦੋਂ ਵਿੱਚ ਡਿੱਗਿਆ ਫਿਰ ਇਹਨੇ ਪਾਇਆ ਰੌਲਾ ਖੂਹ ਦੇ ਵਿੱਚ ਜਦੋਂ ਡਿੱਗਿਆ ਨਾ ਇੱਦਾਂ ਫਟਾਫਟ ਇਹਨੇ ਲੱਕੜਾਂ ਸਿਰ ਤੇ ਸੰਭਾਲ ਲਈਆਂ ਵੀ ਕਿਤੇ ਲੱਕੜਾਂ ਜਿਹੜੀਆਂ ਗਿੱਲੀਆਂ ਨਾ ਹੋ ਜਾਣ ਲੰਗਰ ਦੀਆਂ ਲੱਕੜਾਂ ਗਿੱਲੀਆਂ ਨਾ ਹੋ ਜਾਣ ਇੱਦਾਂ ਲੱਕੜਾਂ ਸਿਰ ਤੇ ਰੱਖ ਕੇ ਐ ਖੜਕ ਪਾਣੀ ਥੋੜਾ ਹੈ ਲੱਕ ਲੱਕ ਪਾਣੀ ਤੇ ਇੱਦਾਂ ਲੱਕੜਾਂ ਸਿਰ ਤੇ ਰੱਖ ਕੇ ਖੜਾ ਵੀ ਲੰਗਰ ਦੀਆਂ ਲੱਕੜਾਂ ਕਿਤੇ ਗਿੱਲੀਆਂ ਨਾ ਖੂਹ 'ਚ ਡਿੱਗਣ ਸਾਰ ਲੱਕੜਾਂ ਸੰਭਾਲ ਲਈਆਂ ਲੰਗਰ ਦੀਆਂ ਲੱਕੜਾਂ ਗਿੱਲੀਆਂ ਨਾ ਹੋਣ ਜੇ ਹੁੰਦਾ ਸਾਡੇ ਵਰਗਾ ਆਪਾਂ ਕੀ ਕਰਦੇ ਆਪਾਂ ਲੱਕੜਾਂ ਥੱਲੇ ਸਿੱਟਦੇ ਆਪ ਉੱਤੇ ਖੜਦੇ ਵੀ ਆਪਣੀ ਜਾਨ ਬਚਾਓ ਆਪਾਂ ਤੇ ਐਂ ਕਰਨਾ ਲੱਕੜਾਂ ਥੱਲੇ ਆਪ ਉੱਤੇ ਖੜਦਾ ਜੀ ਉਹ ਸਾਡੇ ਵਰਗਾ ਹੈ ਨਹੀਂ ਸੀ ਨਾ ਸਾਡੇ ਵਰਗਾ ਹੈ ਨਹੀਂ ਸੀ ਉਹ ਕਹਿੰਦਾ ਲੰਗਰ 'ਚ ਕੰਮ ਆਉਣਗੀਆਂ ਲੱਕੜਾਂ ਖਰਾਬ ਹੋ ਜਾਣਗੀਆਂ ਫਿਰ ਕਹਿੰਦੇ ਉਹ ਬੇਨਤੀਆਂ ਕਰਦਾ ਫਿਰ ਗੁਰੂ ਸਾਹਿਬ ਤੇ ਹੁਣ ਪਿਆਰੇ ਉਹ ਨਿਗਾਹ ਉਹਦੇ 'ਚ ਹੀ ਹੁੰਦੀ ਸੀ ਵੀ ਕਿੱਧਰ ਗਿਆ ਉਹਦੇ ਉੱਤੋਂ ਉੱਤੋਂ ਕਰਦੇ ਸੀ ਧਿਆਨ ਤੇ ਸਾਰਾ ਹੀ ਉਹਦੇ 'ਚ ਸੀ ਪਰਖਣਾ ਸੀ ਉਹ ਤੇ ਆਪ ਤੇ ਉਹ ਕੱਲੀ ਕੱਲੀ ਵੀ ਇੰਨੇ ਵਜੇ ਗਿਆ ਮੁੜਿਆ ਨਹੀਂ ਅੱਜ ਤੇ ਆਇਆ ਹੀ ਨਹੀਂ ਹੋਰ ਨਹੀਂ ਕਿਸੇ ਦਾ ਧਿਆਨ ਪਰ ਮਾਰਨ ਨੂੰ ਪਤਾ ਹੈ ਵੀ ਅੱਗੇ ਤੇ ਇੰਨੇ ਵਜੇ ਆ ਜਾਂਦਾ ਅੱਜ ਨਹੀਂ ਆਇਆ ਕੱਲੇ ਕੱਲੇ ਐਕਸ਼ਨ ਵੱਲ ਵੇਖਦੇ ਆ ਕੱਲੀ ਕੱਲੀ ਚੀਜ਼ ਵੇਖਦੇ ਆ ਉਹਨਾਂ ਦੀ ਧਿਆਨ ਰੱਖਦੇ ਉਹ ਕਹਿੰਦੇ ਜਦੋਂ ਨਾ ਮੁੜਿਆ ਵਾ ਫਿਰ ਗੁਰੂ ਸਾਹਿਬ ਕਹਿੰਦੇ ਵੀ ਚੱਲੀਏ ਜਰਾ ਆਪ ਹੀ ਗਏ ਫਿਰ ਜਾ ਕੇ ਕਹਿੰਦੇ ਗੁਰੂ ਸਾਹਿਬ ਨੇ ਵੇਖਿਆ ਜਿੱਧਰੋਂ ਲੱਕੜਾਂ ਕੱਟ ਕੇ ਲਿਆਉਂਦਾ ਸੀ ਖੂਹ ਦੇ ਵਿੱਚ ਡਿੱਗਿਆ ਹੋਇਆ ਲਿਆਓ ਰੱਸੇ ਫਟਾਫਟ ਰੱਸੇ ਲਿਆਂਦੇ ਰੱਸਾ ਵਿੱਚ ਸੁੱਟਿਆ ਏਦਾਂ ਕਹਿੰਦੇ ਰੱਸਾ ਫੜ ਕੇ ਆ ਜਾ ਬਾਹਰ ਕਹਿੰਦਾ ਪਹਿਲਾਂ ਲੱਕੜਾਂ ਕੱਢੋ ਫਿਰ ਆਵਾਂ ਲੱਕੜਾਂ ਪਹਿਲਾਂ ਪਚਾਈਆਂ ਬਾਹਰ ਆ ਗਈਆਂ ਜਦੋਂ ਇਹ ਰੱਸਾ ਫੜ ਕੇ ਬਾਹਰ ਆਇਆ ਤੇ ਹੈਰਾਨ ਹੋ ਗਿਆ ਗੁਰੂ ਸਾਹਿਬ ਆਪ ਐ ਲੱਗੇ ਪਏ ਖਿੱਚਣ ਸੇਵਾਦਾਰ ਨਹੀਂ ਲਾਇਆ ਆਪ ਹੀ ਲੱਗੇ ਹੋਏ ਕਹਿੰਦਾ ਜੀ ਸੁਣਿਓ ਕਹਿੰਦਾ ਮਹਾਰਾਜ ਐਡੀ ਕਿਰਪਾ ਆਪ ਆ ਗਏ ਸੱਚੇ ਪਾਤਸ਼ਾਹ ਆਪ ਗੁਰੂ ਸਾਹਿਬ ਕਹਿੰਦੇ ਵੀ ਬੜੇ ਖੁਸ਼ ਆ ਤੇਰੀ ਸੇਵਾ ਬਹੁਤ ਸੇਵਾ ਕੀਤੀ ਹੈ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਤ ਥਾ ਜਗ ਲੰਘਣ ਹਾਰਾ ਕਹਿੰਦੇ ਵੀ ਤੈਨੂੰ ਬੋਹਿਤ ਬਣਾ ਦਿੱਤਾ ਤੂੰ ਐਡਾ ਕਾਇਮ ਹੈ ਹੁਣ ਜਿਹੜਾ ਜਿਹੜਾ ਤੇਰੀ ਸੰਗਤ ਵਿੱਚ ਆਊ ਉਹਦਾ ਭਲਾ ਹੋ ਜਾਣਾ ਤਰ ਜਾਣਾ ਉਹਨੇ ਤੇਰੀ ਤੇਰੇ ਵਿਚਾਰ ਸੁਣ ਕੇ ਤੇਰੀ ਗੱਲ ਸੁਣ ਕੇ ਇੰਨਾ ਵਧੀਆ ਤੂੰ ਆਪਣੀ ਜ਼ਿੰਦਗੀ 'ਚ ਗੁਰਮਤ ਨੂੰ ਸਮਝ ਕੇ ਲਾਗੂ ਕੀਤਾ ਹੈ ਜਿਹੜੇ ਜਿਹੜੇ ਤੇਰੀ ਸੰਗਤ ਕਰਨਗੇ ਭਲਾ ਹੋ ਜੂ ਕਹਿੰਦਾ ਮਹਾਰਾਜ ਕਹਿੰਦੇ ਮੰਗ ਮੰਗਦਾ ਕੀ ਹੈ ਕਹਿੰਦਾ ਜੀ ਇਹੋ ਜਿਹੀਆਂ ਪਰਖਾਂ ਨਾ ਪਾਇਆ ਕਰੋ ਹਰੇਕ ਬੰਦੇ ਤੋਂ ਚੱਲਿਆ ਨਹੀਂ ਜਾ ਚਲੋ ਜੀ ਕਹਿੰਦੇ ਗੁਰੂ ਸਾਹਿਬ ਨੇ ਨਾ ਇਹਨੂੰ ਇਹਦੇ ਇਲਾਕੇ ਦੇ ਵਿੱਚ ਹੁਸ਼ਿਆਰਪੁਰ ਦੇ ਕੋਲ ਹੈ ਪਿੰਡ ਕੰਗਮਾਈ ਉਸ ਇਲਾਕੇ ਦੇ ਵਿੱਚ ਗੁਰੂ ਸਾਹਿਬ ਨੇ ਫਿਰ ਇਹਨੂੰ ਕੰਗਮਾਈ ਪਿੰਡ ਵਿੱਚ ਅਜੇ ਵੀ ਲੱਗਦਾ ਜੀ ਮੇਲਾ ਬਹੁਤ ਜੋੜ ਮੇਲਾ ਤਕੜਾ ਹੁੰਦਾ ਦੇਗ ਦਿੱਤੀ ਇੱਕ ਕਹਿੰਦੇ ਜਾ ਲੰਗਰ ਲਾ ਜਾ ਕੇ ਲੰਗਰ 'ਚ ਸੇਵਾ ਕਰਦਾ ਸੀ ਤੇਰੇ ਨਾਲ ਹੀ ਲੰਗਰ ਭੇਜਦੇ ਆ ਇਲਾਕੇ ਦੇ ਵਿੱਚ ਨਾਲੇ ਪ੍ਰਚਾਰ ਕਰ ਡਿਊਟੀ ਲਾ ਦਿੱਤੀ ਏਦਾਂ ਕਹਿੰਦੇ ਲੰਗਰ ਜਾ ਕੇ ਉੱਥੇ ਲੰਗਰ ਲਾਇਆ ਇੰਨੇ ਪਿਆਰ ਨਾਲ ਸੇਵਾ ਕਰਦਾ ਹੈ ਇੱਕ ਦਿਨ ਐ ਪ੍ਰਸ਼ਾਦੇ ਵਰਤਾਉਂਦਾ ਹੈ ਐ ਪ੍ਰਸ਼ਾਦੇ ਵਰਤਾਉਂਦਾ ਹੈ ਲੰਗਰ ਵਿੱਚ ਤੇ ਏਦਾਂ ਹੱਥ ਉੱਪਰ ਕੀਤੇ ਕਿਸੇ ਨੇ ਹੱਥ ਤੇ ਪ੍ਰਸ਼ਾਦਾ ਰੱਖਿਆ ਜਦੋਂ ਇਹਨੇ ਚਿਹਰੇ ਵੱਲ ਵੇਖਿਆ ਤੇ ਗੁਰੂ ਅਰਜਨ ਸਾਹਿਬ ਇਹਦੇ ਉੱਥੇ ਲੰਗਰ 'ਚ ਪ੍ਰਸ਼ਾਦਾ ਛਕਾ ਰਿਹਾ ਮਹਾਰਾਜ ਕਹਿੰਦੇ ਅਸੀਂ ਸੋਚਿਆ ਦਰਸ਼ਨ ਕਰ ਆਈਏ ਸਿੱਖ ਦੇ ਮਹਾਰਾਜ ਅੱਗੋਂ ਕਹਿੰਦੇ ਮੇਰਾ ਜੀ ਕੀਤਾ ਵੀ ਅੱਜ ਅਸੀਂ ਮੰਝ ਦੇ ਦਰਸ਼ਨ ਕਰਕੇ ਆਈਏ ਏਦਾਂ ਕਹਿੰਦੇ ਅੱਖਾਂ 'ਚੋਂ ਪਾਣੀ ਆ ਗਿਆ ਕਹਿੰਦਾ ਮਹਾਰਾਜ ਮੈਂ ਕਾਹਦਾ ਦਰਸ਼ਨ ਕਹਿੰਦੇ ਮੇਰਾ ਜੀ ਕੀਤਾ ਵੀ ਅੱਜ ਆਪਣੇ ਮੰਝ ਦੇ ਮਿਲ ਕੇ ਆਈਏ ਮੰਝ ਦਰਸ਼ਨ ਕਰਕੇ ਆਈਏ ਐਦਾਂ ਦੀ ਸਿੱਖੀ ਐਦਾਂ ਦੇ ਬੰਦੇ ਜਿਨ੍ਹਾਂ ਨੂੰ ਐਦਾਂ ਪਰਖ ਕੇ ਗੁਰੂ ਸਾਹਿਬ ਜੀ ਨੇ ਭਾਈ ਮੰਝ ਵਰਗਿਆਂ ਨੂੰ ਫਿਰ ਖਜ਼ਾਨੇ ਚ ਪਾਇਆ ਭਾਈ ਤਾਂ ਕਰਕੇ ਇੱਕ ਵਾਰੀ ਤੇ ਉੱਥਲ ਪੁੱਥਲ ਆਊ ਪਰ 12 ਬੰਨੀ ਦਾ ਸੋਨਾ ਬਣੇਗਾ ਹੀ ਤੋਤਾ ਖੋਟ ਕੱਢਣ ਵਾਸਤੇ ਕਠਾਲੀ ਚ ਤੇ ਪੈਣਾ ਹੀ ਤੂੰ ਜੇ ਕਿਸੇ ਦੇ ਘਰ ਦਾ ਸ਼ਿੰਗਾਰ ਬਣਨਾ ਲੱਕੜੀ ਨੂੰ ਫਿਰ ਤਰਖਾਣ ਦੇ ਆਰੇ ਥੱਲੇ ਤੇ ਆਉਣਾ ਹੀ ਪਊਗਾ ਜੇ ਕੱਪੜੇ ਦਾ ਕੁਝ ਬਣਨਾ ਹੈ ਤੇ ਟੇਲਰ ਦੀ ਕੈਂਚੀ ਚੱਲੂ ਕਰਚ ਕਰਚ ਹੋਊ ਫਿਰ ਲੀਰਾਂ ਜੀਆਂ ਕਈ ਲੈਣਗੀਆਂ ਤੇਰੇ ਨਾਲੋਂ ਤਾਂ ਕਿਸੇ ਦੀ ਸਰੀਰ ਦਾ ਸ਼ਿੰਗਾਰ ਬਣੇਗਾ ਜੇ ਲੋਹੇ ਦਾ ਕੁਝ ਬਣਦਾ ਹੈ ਤੇ ਲੋਹਾਰ ਦੇ ਥੋੜੇ ਦੀ ਸੱਟ ਖਾਣੀ ਤਾਂ ਬਣੂ ਕੁਝ ਜਾ ਕੇ ਐ ਨਹੀਂ ਬਣਨਾ ਐਦਾਂ ਨਹੀਂ ਬਣਨਾ ਇਸ ਕਰਕੇ ਭਾਈ ਜੇ ਇਸ ਰਾਹ ਤੇ ਤੁਰਨਾ ਹੈ ਤੇ ਇੰਨਾ ਸੌਖਾ ਨਹੀਂ ਮਨ ਕਾਇਮ ਕਰ ਅੰਦਰ ਉੱਥਲ ਪੁੱਥਲ ਪੂਰੀ ਦੀ ਪੂਰੀ ਮੱਚੂ ਥੋੜਾ ਥੋੜਾ ਬਹੁਤ ਇੱਕ ਵਾਰੀ ਹਲਚਲ ਮੱਚ ਜਾਣੀ ਵੀ ਯਾਰ ਆ ਕੀ ਪਰ ਜੇ ਲੱਗੇ ਰਾਂਗੇ ਆਪਾਂ ਅੰਦਰੋਂ ਬਾਹਰ ਭਾਵੇਂ ਕੱਖ ਨਾ ਰਵੇ ਭਾਵੇਂ ਬਾਹਰ ਪਰ ਬੰਦਾ ਅੰਦਰੋਂ ਇੰਨਾ ਕੁ ਭਰਿਆ ਭਰਿਆ ਲੱਗਦਾ ਨਾ ਹਮ ਧਨਵੰਤ ਭਾਗਤ ਸੱਚ ਨਾਏ ਹਰ ਗੁਣ ਗਾਵੇ ਸਹਿਜ ਸਫਾਏ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰੇ ਮਨ ਭਇਆ ਅੰਦਰ ਐ ਲੱਗਦਾ ਵੀ ਖਜ਼ਾਨਾ ਹੈ ਜਿਹੜੇ ਵਿਚਾਰ ਜਿਹੜੀ ਸੋਚ ਮਿਲਦੀ ਹੈ ਨਾ ਉਹ ਦੱਸੀ ਨਹੀਂ ਜਾ ਸਕਦੀ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਪਿਆਰਿਓ ਬਈ ਇਰਾਦੇ ਵਧੀਆ ਬਣਾਓ ਆਪਣੇ ਸੁਭਾਅ ਵਧੀਆ ਬਣਾਓ ਮਨ ਕਰਕੇ ਧਰਮੀ ਬਣੋ ਅੰਦਰੋਂ ਧਰਮੀ ਬਣੀਏ ਫਿਰ ਪਾਇਆ ਪਹਿਰਾਵਾ ਨਾ ਹੁਣ ਵੇਖੋ ਮੰਝ ਵਰਗੇ ਨੂੰ ਸੇਵਾਦਾਰ ਕਹਿਣ ਵਿੱਚ ਕੀ ਪ੍ਰੋਬਲਮ ਹੈ ਸੁਣੋ ਭਾਈ ਮੰਝ ਵੀ ਸੇਵਾਦਾਰ ਤੇ ਇੱਕ ਬੰਦਾ ਉਹ ਹੋਵੇ ਜਿਹੜਾ ਉੱਤੋਂ ਹੀ ਉੱਤੋਂ ਹੋਵੇ ਬਸ ਗੱਲਾਂ ਹੀ ਤੇ ਉਹ ਕੌਣ ਹੈ ਇਹ ਵੀ ਸੇਵਾਦਾਰ ਫਿਰ ਗਧੇ ਘੋੜੇ 'ਚ ਕੀ ਫਰਕ ਰਹਿ ਗਿਆ ਇਹ ਤੇ ਘੋੜੇ ਦੀ ਬੇਇੱਜ਼ਤੀ ਹੈ ਜੇ ਤੁਸੀਂ ਗਧੇ ਨੂੰ ਵੀ ਘੋੜਾ ਕਹਿਣਾ ਜੇ ਤੁਸੀਂ ਗਧੇ ਨੂੰ ਵੀ ਘੋੜਾ ਕਹਿਣਾ ਹੈ ਫਿਰ ਤੇ ਘੋੜੇ ਦੀ ਬੇਇੱਜ਼ਤੀ ਕਰਦੇ ਹੋ ਤੁਸੀਂ ਗਧੇ ਨੂੰ ਗਧਾ ਕਹੋ ਘੋੜੇ ਨੂੰ ਘੋੜਾ ਕਹੋ ਘੋੜਾ ਕੀ ਕਹੂਗਾ ਵੀ ਯਾਰ ਮੈਂ ਵੀ ਇਹਨਾਂ ਦੀਆਂ ਨਜ਼ਰਾਂ 'ਚ ਉਹੀ ਹਾਂ ਗਧਾ ਵੀ ਉਹੀ ਹੈ ਇਹਨਾਂ ਦੀਆਂ ਨਜ਼ਰਾਂ 'ਚ ਫਰਕ ਨਹੀਂ ਚਾਹੀਦਾ ਸੇਵਾਦਾਰ ਹੀ ਸੇਵਾਦਾਰ ਦਿਸਣਾ ਚਾਹੀਦਾ ਨਿਕੰਮਾ ਨਿਕੰਮਾ ਹੀ ਦਿਸਣਾ ਚਾਹੀਦਾ ਸਾਨੂੰ ਇਹ ਭੁਲੇਖਾ ਆ ਅਸੀਂ ਹਰ ਇੱਕ ਨੂੰ ਇੱਕ ਇੱਕ ਜਗ੍ਹਾ ਨਹੀਂ ਖਿਲਾਰ ਸਕਦੇ ਅਸੀਂ ਤੇ ਖਿਲਾਰਿਆ ਹੀ ਇੰਨਾ ਸਾਡੀ ਜ਼ਿੰਦਗੀ ਚੱਲਦੀ ਹੋਈ ਇੰਨਾ ਅਸੀਂ ਸਭ ਨੂੰ ਇੱਕੋ ਰਸੇ ਚਾਹੀਦਾ ਹੀ ਪਰਖ ਕੇ ਹੈ ਤੇ ਸਾਡੀਆਂ ਨਾਲ ਲੈ ਗਈ ਹੈ ਵੀ ਅਸੀਂ ਇਰਾਦੇ ਕਦੇ ਚੈੱਕ ਹੀ ਨਹੀਂ ਕੀਤੇ ਬੰਦੇ ਨੂੰ ਉੱਤੋਂ ਉੱਤੋਂ ਬੋਲਦਾ ਦੇਖਦੇ ਹਾਂ ਬਾਹਰੋਂ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਗੱਲ ਸਾਰੀ ਦੀ ਸਾਰੀ ਮਨ ਤੇ ਖੜੀ ਹੈ ਮਨ ਤੇ ਧਰਮ ਮਨ ਦਾ ਵਿਸ਼ਾ ਭਾਈ ਤਨ ਦਾ ਵਿਸ਼ਾ ਨਹੀਂ ਮਨ ਦਾ ਕੌਮੀ ਕਨਸੈਪਟ ਹੈ ਜਿਹੜਾ ਸਾਡਾ ਉੱਥੇ ਸਾਡੇ ਬਾਹਰੀ ਜ਼ਰੂਰ ਹੈ ਕਿ ਅਸੀਂ ਅੰਮ੍ਰਿਤਧਾਰੀ ਹੋਈਏ ਅਸੀਂ ਦਾੜੀ ਕੇਸ ਰੱਖੀਏ ਇਹ ਸਾਡਾ ਕੌਮ ਦਾ ਕਨਸੈਪਟ ਹੈ ਸੋ ਆਓ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਅਜੇ ਤੱਕ ਖੰਡੇ ਦੀ ਪੌਲ ਨਹੀਂ ਨਾ ਲਈ ਉਹ ਮਨ ਬਣਾਓ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਸਿੰਘ ਸਜਣ ਲਈ ਤਿਆਰੀ ਕਰੋ ਕੱਲ ਨੂੰ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਜਿਹੜਾ ਨੇੜੇ ਸ਼ਹੀਦ ਊਧਮ ਸਿੰਘ ਦਾ ਬੁੱਤ ਲੱਗਿਆ ਜਿਹੜਾ ਇੱਥੇ ਪਿੰਡ 'ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਨੇੜੇ ਜਿਹੜਾ ਗੁਰਦੁਆਰਾ ਹੈ ਉੱਥੇ ਅੰਮ੍ਰਿਤ ਸੰਚਾਰ ਕੱਲ ਹੋਏਗਾ ਜਿਹੜੇ ਵੀਰ ਭਰਾ ਜਿਹੜੀਆਂ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਖੰਡੇ ਦੀ ਪੌਲ ਪ੍ਰਾਪਤ ਕਰਨੀ ਚਾਹੁੰਦੇ ਹੈ ਉਹ ਕਰੋ ਜ਼ਰੂਰ ਤੇ ਕੱਲਾ ਬਾਹਰੋਂ ਨਾ ਬਦਲਿਓ ਅੰਦਰੋਂ ਵੀ ਬਦਲਿਓ ਕਈ ਤੇ ਸੱਚੀ ਤਾਂ ਇੰਨੇ ਨਾਲ ਹੀ ਬਸ ਜਦੋਂ ਅੰਮ੍ਰਿਤ ਛੱਕ ਕੇ ਆਉਣਗੇ ਬਸ ਜਦੋਂ ਫਤਿਹ ਬੁਲਾਉਂਗੇ ਤੁਸੀਂ ਪਰ ਫਤਿਹ ਜਾਂਦੇ ਹੋਰ ਤਰ੍ਹਾਂ ਬੁਲਾਉਂਦੇ ਸੀ ਆਉਂਦੇ ਹੀ ਬਦਲ ਜਾਂਦੇ ਨੇ ਆਉਂਦੇ ਹੀ ਫਤਿਹ ਵੀ ਹੋਰ ਤਰ੍ਹਾਂ ਬੁਲਾਉਣਗੇ ਹੋਰ ਭਾਈ ਕਿਵੇਂ ਬਸ ਜੀ ਸਾਡੇ ਤੇ ਨਾ ਬਸ ਰਾਤ ਆ ਗਿਆ ਫਿਰ ਵੀ ਅਸੀਂ ਕਿਹਾ ਵੀ ਬਸ ਹੁਣ ਤੇ ਨਾ ਬਸ ਲੱਗ ਜਾਈਏ ਜੀ ਲੜ ਗੁਰੂ ਯਾਨੀ ਕਿ ਬੰਦਾ ਫੁਕਰੀਆਂ ਹੀ ਮਾਰਨ ਲੱਗ ਜਾਂਦਾ ਇੰਨੇ ਨਾਲ ਐ ਨਹੀਂ ਯਾਨੀ ਕਿ ਤੁਸੀਂ ਜਦੋਂ ਪੁੱਛੋਗੇ ਉਹਨੂੰ ਸ਼ਾਮ ਨੂੰ ਵੀ ਕਿਵੇਂ ਬਸ ਜੀ ਫਿਰ ਰਾਤ ਹੋ ਗਿਆ ਮੇਰੇ ਤੇ ਫਿਰ ਆ ਗਈ ਫਿਰ ਮਨ ਮੈਂ ਕਿਹਾ ਵੀ ਹੁਣ ਨਹੀਂ ਆਪਾਂ ਐਂ ਕਰਨਾ ਹੁਣ ਤੇ ਬਸ ਲੱਗ ਜਾਈਏ ਜੀ ਬਸ ਚੜ ਗਏ ਜੀ ਜਹਾਜੇ ਫਿਰ ਤੇ ਐ ਨਹੀਂ ਕਰਨਾ ਫੁਕਰੀਆਂ ਜੀਆਂ ਨਹੀਂ ਮਾਰਨੀਆਂ ਬਸ ਐ ਬੰਦਿਆਂ ਵਾਂਗੂ ਵੀ ਹਾਂ ਠੀਕ ਹੈ ਅਸੀਂ ਦਾਖਲਾ ਲੈ ਕੇ ਆਏ ਹਾਂ ਹੁਣ ਮਾਲਕ ਮਿਹਰ ਕਰੇ ਬੇੜੀ ਤੇ ਸਮੁੰਦਰਾਂ ਦੇ ਵਿਚਾਲੇ ਹੀ ਹੈ ਕੰਢੇ ਲੱਗੂ ਫਿਰ ਪਤਾ ਲੱਗੂ ਨਾ ਜੋ ਸੁਣਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਇਹਦੇ ਸਿਰੇ ਲੱਗੂ ਤਾਂ ਪਤਾ ਲੱਗੇਗਾ ਭਾਈ ਐਵੇਂ ਹੀ ਨਹੀਂ ਆਕੜ ਕਰਕੇ ਤੁਰੇ ਫਿਰਨਾ ਇਹਦੇ ਦਾਖਲਾ ਹੈ ਡਿਗਰੀ ਤੇ ਲੈਣ ਚ ਟਾਈਮ ਲੱਗਣਾ ਇਹ ਪਹਿਲੇ ਡੰਡੇ ਤੇ ਪੈਰ ਰੱਖ ਕੇ ਤੂੰ ਐਵੇਂ ਛੱਤ ਤੇ ਚੜ ਗਿਆ, ਇਹ ਤੇ ਪਹਿਲੇ ਡੰਡੇ ਤੇ ਪੈਰ ਰਹਿ ਗਏ, ਹਜੇ ਤੇ ਹੌਲੀ ਹੌਲੀ ਸਿਰੇ ਪਹੁੰਚੇ। ਤਾਂ ਕਰਕੇ ਭਾਈ ਪਹਿਲੇ ਡੰਡੇ ਤੇ ਪੈਰ ਰੱਖ ਕੇ ਜਾਓਗੇ, ਹੌਲੀ ਹੌਲੀ ਪਹਿਲੇ ਡੰਡੇ ਤੇ ਰੱਖੋ, ਫਿਰ ਦੂਜੇ ਤੇ, ਫਿਰ ਤੀਜੇ ਤੇ। ਦਾਖਲੇ ਤੋਂ ਬਿਨਾਂ ਡਿਗਰੀ ਨਹੀਂ ਮਿਲਣੀ। ਦਾਖਲਾ ਲਓ, ਜੋ ਸਾਡਾ ਕੌਮੀ ਕਨਸੈਪਟ ਹੈ ਉਹਦੇ ਵਿੱਚ ਅਸੀਂ ਖੰਡੇ ਦੀ ਪੌਲ ਲਈਏ। ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ ਵੀ ਢਿੱਲ ਨਾ ਕਰੋ, ਪੜ੍ਹਾਈ ਬਹੁਤ ਵਧੀਆ ਹੈ ਤੇ ਜੇ ਵਧੀਆ ਫਿਰ ਦਾਖਲਾ ਲਓ। ਗੁਰਮਤ ਦੀ ਪੜ੍ਹਾਈ ਜਿਹੜੀ ਹੈ ਨਾ ਬਹੁਤ ਵਧੀਆ, ਤੇ ਜੇ ਚੰਗੀ ਲੱਗਦੀ ਹੈ ਤੇ ਦਾਖਲਾ ਲਓ ਭਾਈ, ਦਾਖਲਾ ਲਓ, ਤਿਆਰੀ ਕਰੋ। ਕੱਲ ਨੂੰ ਜਿੱਥੋਂ ਜਿੱਥੋਂ ਆਪ ਆਏ ਹੋ ਹੋਰਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਇਓ। ਅੱਜ ਵੀ ਸੰਗਤ ਥੋੜੀ ਲੇਟ ਹੀ ਆਈ ਹੈ, ਕੱਲ ਨੂੰ ਵੇਲੇ ਨਾਲ ਆਇਓ ਭਾਈ, ਡੇਢ ਕੁ ਵਜੇ ਤੱਕ ਜਥਾ ਜਿਹੜਾ ਇੱਕ ਵਜੇ ਆ ਕੇ ਸ਼ੁਰੂ ਕਰ ਲੈਂਦਾ, ਥੋੜਾ ਜਿਹਾ ਵੇਲੇ ਨਾਲ ਆ ਜਾਓ, ਵੇਲੇ ਨਾਲ ਆ ਜਾਓ ਭਾਈ, ਥੋੜਾ ਜਿਹਾ। ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ ਧੰਨਵਾਦ ਹੈ। ਅੰਮ੍ਰਿਤ ਛਕਣ ਵਾਲੇ ਸਵੇਰੇ 11 ਵਜੇ ਭਾਈ ਕੇਸੀ ਇਸ਼ਨਾਨ ਕਰਕੇ ਸਾਫ ਵਸਤਰ ਪਾ ਕੇ 11 ਵਜੇ ਗੁਰਦੁਆਰਾ ਸਾਹਿਬ ਪਹੁੰਚ ਜਿਓ, ਤੇ ਭੈਣਾਂ ਨੂੰ ਵੀ ਵੀਰਾਂ ਨੂੰ ਬੇਨਤੀ, ਜੇ ਕੋਈ ਸ਼ੱਕ ਕੇ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾ ਲੈ। ਮੈਂ ਹਰ ਜਗ੍ਹਾ ਹੀ ਕਹਿੰਦਾ ਹੁੰਦਾ ਵੀ ਜੇ ਕੋਈ ਬੱਚਾ ਖੇਡਦਾ ਖੇਡਦਾ ਮਿੱਟੀ 'ਚ ਡਿੱਗ ਪਵੇ, ਝਾੜੀ ਦੇ ਨੇ ਫਿਰ ਨਾਲ ਭੱਜਦੀ ਦੇ। ਜੇ ਕੋਈ ਬੰਦਾ ਪੀਤੀ ਗਈ, ਉਹ ਹੁਣ ਫਿਰ ਹੁਣ ਤੇ ਪੀਤੀ ਗਈ ਜੀ, ਬਸ ਹੁਣ ਤੇ ਪੀਵਾਂਗੇ, ਐ ਨਹੀਂ। ਇਹ ਤਾਂ ਫਿਰ ਤੂੰ ਇਹ ਤੇ ਐਵੇਂ ਬਹਾਨੇ ਬਣਾਉਣੇ, ਐ ਨਹੀਂ। ਜੇ ਕੋਈ ਗਲਤੀ ਭੁੱਲ ਹੋਈ ਹੈ ਉਹ ਸੁਧਾਈ ਕਰਾਓ, ਫਿਰ ਆਓ, ਫਿਰ ਆਪਾਂ ਰਲੀਏ ਆਪਣੇ ਭਰਾਵਾਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ, ਫਿਰ ਰਲੀਏ। ਢਿੱਲ ਨਾ ਕਰ, ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ, ਪਛਤਾਵਾ ਹੀ ਰਹਿ ਜਾਂਦਾ। ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ, ਸਭ ਦਾ ਧੰਨਵਾਦ। ਕੱਲ ਦਾ ਇੱਕ ਦੀਵਾਨ ਬਾਕੀ ਰਹਿੰਦਾ ਹੈ, ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣਾ। ਸਾਡੇ ਇੱਥੇ 18-19-20 ਜਨਵਰੀ ਦੇ ਅਸਪਾਲ ਖੁਰਦ ਇੱਧਰ ਵਿੱਚ ਨੂੰ ਪੈਂਦਾ, ਧਨੌਲੇ ਤੋਂ ਜਦੋਂ ਆਪਾਂ ਜਾਂਦੇ ਹਾਂ ਭੀਖੀ ਰੋਡ ਦੇ, ਧਨੌਲੇ ਤੋਂ ਭੀਖੀ ਰੋਡ ਦੇ ਉੱਤੇ ਪਿੰਡ ਪੈਂਦਾ, ਕੋਟ ਦੁੰਨੇ ਦੇ ਨੇੜੇ ਅਸਪਾਲ ਖੁਰਦ। ਜਿਨ੍ਹਾਂ ਕੋਲ ਸਮਾਂ ਹੋਵੇ 18-19-20 ਦੇ ਦੁਪਹਿਰ ਦੇ ਦੀਵਾਨ ਹਨ ਲਾਹਾ। ਸਹਿਜ ਪਾਠ ਕਰਨ ਵਾਸਤੇ ਹੋਰ ਬੇਨਤੀ ਹੈ, ਜਿਹੜੇ ਪੋਥੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹੈ, ਸਹਿਜ ਪਾਠ ਜਿਨ੍ਹਾਂ ਨੇ ਕਰਨੇ ਆ ਭਾਈ, ਕੱਲ ਆਉਂਦੇ ਹੋਏ ਵੀ ਨਾਮ ਲਿਖਾ ਦਿਓ, ਆਪਣੇ ਸੇਵਾਦਾਰ ਬਾਹਰ ਬੈਠਣਗੇ, ਉਹਨਾਂ ਨੂੰ ਫ੍ਰੀ ਪੋਥੀਆਂ ਮਿਲ ਜਾਣਗੀਆਂ। ਪੋਥੀਆਂ ਪ੍ਰਾਪਤ ਕਰ ਲਓ। ਸਹਿਜ ਪਾਠ ਕਰਾਉਣ ਲਈ ਸੇਵਾਦਾਰ ਸਿੰਘ ਆਉਣਗੇ, ਇੱਕ ਦਿਨ ਪਿੰਡ 'ਚ ਕਰਾ ਕੇ ਜਾਣਗੇ। ਜਿਹੜੇ ਬਾਣੀ ਪੜ੍ਹ ਲੈਂਦੇ ਆ ਉਹ ਆਪਣੇ ਨਾਮ ਲਿਖਾਓ, ਅੰਮ੍ਰਿਤ ਸੰਚਾਰ ਕੱਲ੍ਹ ਹੋਣਾ, ਫਿਰ ਸਹਿਜ ਪਾਠ ਕਰਨ ਲਈ ਪੋਥੀਆਂ ਪ੍ਰਾਪਤ ਕਰੋ। ਭੈਣਾਂ ਵੀਰ ਭਰਾ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਹੀ ਕਰਿਆ ਕਰੋ ਭਾਈ। ਸਾਰੀ ਸੰਗਤ ਦਾ ਧੰਨਵਾਦ। ਆਓ ਗੱਜ ਕੇ ਹੁਣ ਆਨੰਦ ਸਾਹਿਬ ਚ ਬੋਲੋ, ਬਾਕੀ ਦੀਆਂ ਬੇਨਤੀਆਂ ਹੁਣ ਕੱਲ੍ਹ ਕਰਾਂਗੇ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਸ਼ਬਦ ਗਾ ਬਣਾਈਆਂ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਾ ਤੂੰ ਸਦਾ ਰਹੋ ਹਰ ਸਹਾਰੇ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਸਵਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਪੁਜਾਈਆਂ ਸਤਿ ਸ੍ਰੀ ਅਕਾਲ ਜੀ। ਬੁਝਾਏ ਧਿਆਨ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਆਨੰਦ ਸੁਣੋ ਬਦ ਪਾਕੀ ਹੋ ਸਗਲ ਮਨੋਰ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਕੂਟ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਬੁਝਾਏ ਤੇਗ ਬਹਾਦਰ ਸਿਮਰਿਆ ਕਰਮਾਂ ਨੇ ਤਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਬਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਛਾਜਲੀ ਸੰਗਤੀ ਵਾਲਾ ਗੋਬਿੰਦਗੜ ਰਾਮਪੁਰਾ ਕੋਠੇ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਦੂਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋ ਸਹਿਜ ਜਥਿਆਂ ਨੇ ਹਰੀ ਜਸ ਕੀਰਤਨ ਕੀਤਾ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਤਿਗੁਰੁ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਕੁਲਜਿੰਦਰ ਸਿੰਘ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਦੇ ਅਰੋਗਤਾ ਬਖਸ਼ਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜੱਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੁ ਜੀ ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਓ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਂ ਕੋ ਬਿਗਨ ਨਾ ਕੋ ਲਾਗੈ जो सतगुर अपने राखे चरण कमल बसेर दे अंतर अमृत हर रस चाखे कर सेवा सेवक प्रभु अपने जिन मन की इच्छ पुजाई नानक दास ताके बलहारे जिन पूरन पैज रखाई कर सेवा सेवक प्रभु अपने जिन मन की इच्छ पुजाई नानक दास ताके बलहारे जिन पूरन पैज रखाई।